Thank you. वाहिगुरु जी सतनाम श्री वाहिगुरु तू ठाकरो बैरागरो मैं जेही कण छेरी ना तू सागरो रतनागरो सार ना जाना तेरी राम सार ना जाना तू वडदाना कर मेहरमत साईं कृपा की जय सामत दी जय आठ पहर तुद त्याई गर्भ न की जय रेण होवी जय तांगत जी रे तेरी सब ऊपर नानक का ठाकुर मैं जेही कण छेरी राम सब ऊपर नानक का ठाकुर मैं जेही कण छेरी राम सावल संतर रामैया सारे पढ़िए पाई सावल संतर रामैया मेरा मन लग तो है मेरा मन लग तो है सावल संतर रामैया मेरा मन लग तो मेरा मन लगा तो सावन सुंदर रामैया मेरा मन लगा तो है मेरा मन लगा तो मेरा मन लगा तो है मेरा मन लगा तो है सावल सुंदर रामैया मेरा मन लगा मेरा मन लागा हो, मेरा मन लागा तो है, लागा हो मेरा मन लागा तो है, मेरा मन सावल सुंदर रमैया मेरा मन लागतो, सावल सुंदर रमैया मेरा मन लागतो है, सावल मेरा मन लागा फिर पढ़ो सावल सुंदर मेरा मन लागा हो कट नाप ना उपजे कट नाप ना उपजे जित कट नाप ना उपजे जित कट नाप मरे जन सोए फूट मरे जन सोए फूट मरे जन सोए फूट मरे जन सोए फूट मरे जन मेरा मन लागा हो सावल सुंदर रमैया मेरा मन लागा तो है, காவல் சுந்தர ரவையா மேரா மன் லகா ஹோ अंत अंत परम गतु पाए सावल संदर रामैया मेरा मन लग तो संदर पढ़ो पढ़ो पढ़ो पढ़ो मेरा मन लग तो मेरा मन लग तो मेरा मन लागा तोहे मेरा मन लागा तोहे मेरा मन लागा तोहे सावल सुंदर सावल सुंदर रामैया मेरा मन लग तो सावन सुंदर रामैया मेरा मन लग तो सावन सुंदर सावन सुंदर रामैया मेरा मन सावन सुंदर रामैया मेरा मन लागा तो हे वाहेगुरु वाहेगुरु वाहेगुरु वाहेगुरु वाहेगुरु कोई रसना वाजी न रहे वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु निर्मल रस निर्मल रस अमृत पियो सदा सुहेला कर ले जियो निर्मल रस अमृत पियो सदा सुहेला कर लह जी पढ़ो निर्मल रसना पढ़ो पढ़ो अमृत पियो निर्मल रसना अमृत पियो सदा सुहेला कर लह जी निर्मल रसना अमृत पियो सदा सुहेला कर लह जी मन में अमृत सदा मेरा दर लहती जी निर्मल रसना अमृत पियो सदा सुहेला आ सदा सुहेला निर्मल रसना अमृत पियो सदा सुहेला पर लह जियो सदा सुहेला पर लह जियो निर्मल रसना अमृत पियो सदा सुहेला कर लहे कर लहे कन्नी सुनिए गुरां दी बाणी जेबा नाल नाम जपिए सुनिए गुरां दी बाणी जेबा नाल नाम जपिए सुनिए गुरां दी बाणी जीवा नाल नाम जपिए जी कन्नी सुनिए गुरां दी बाणी जीवा नाल नाम जपिए कन्नी सुनिए गुरां दी बाणी जीवा नाल नाम जपिए कन्नी सुनिए गुरां दी बाणी जीवा नाल नाम जपिए बाबा बाबा जेबा नाल नाम जपिए सुनिए गुरां दी बाणी ਸੁਣੀਏ ਗੁਰਾਂ ਦੀ ਬਾਣੀ, ਕੰਨੀ ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਕੰਨੀ ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਸੁਣੀਏ ਗੁਰਾਂ ਦੀ ਬਾਣੀ, ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆ ਜੀ, ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਲੱਗਦਾ ਸੀ ਕਿ ਲੋਹੜੀ ਦਾ ਤਿਉਹਾਰ ਹੈ, ਕਈ ਪਰਿਵਾਰਾਂ ਵਿੱਚ ਲੋਕ ਮਨਾਉਂਦੇ ਆ, ਭਾਵੇਂ ਸਿੱਖਾਂ ਦਾ ਤਿਉਹਾਰ ਤੇ ਇਹ ਨਹੀਂ, ਪਰ ਇਹ ਮੌਸਮੀ ਤਿਉਹਾਰ ਹੈ। ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਵੀ ਤਿਲ ਰੋੜੀ, ਤਿਲ ਤੇ ਗੁੜ ਦੀਆਂ ਰੋੜੀਆਂ। ਅਸਲ ਵਿੱਚ ਤਲੋੜੀ ਇਹਦਾ ਨਾਮ ਸੀ, ਤਲੋੜੀ, ਉਹਦੇ ਤੋਂ ਲੋਹੜੀ ਬਣ ਗਿਆ ਵਿਗੜ ਕੇ। ਜਿਵੇਂ ਸ਼ਬਦ ਤੇ ਸੰਕ੍ਰਾਂਤ ਹੈ ਪਰ ਵਿਗੜ ਕੇ ਸੰਗਰਾਂਦ ਬਣ ਗਿਆ, ਸੰਗਰਾਂਦ ਤੇ ਕੋਈ ਸ਼ਬਦ ਨਹੀਂ, ਸੰਕ੍ਰਾਂਤ, ਸੰਕ੍ਰਾਂਤੀ ਆਉਣੀ। ਇੱਕ ਰਾਸ ਤੋਂ ਸੂਰਜ ਦੂਜੀ ਰਾਸ ਵਿੱਚ ਜਾਂਦਾ, ਉਹਨੂੰ ਕਹਿੰਦੇ ਸੰਕ੍ਰਾਂਤ। ਇੱਦਾਂ ਹੀ ਇਹ ਤਲੋੜੀ ਸੀ, ਤਿਲ ਰੋੜੀ ਤੋਂ ਬਣਿਆ ਸ਼ਬਦ ਸੀ, ਵਿਗੜ ਕੇ ਪਤਾ ਨਹੀਂ ਕਿੱਦਾਂ ਲੋਹੜੀ ਹੋ ਗਿਆ। ਹੁਣ ਬੜੇ ਇਦਾਂ ਦੇ ਤਿਉਹਾਰ ਆ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਵੜ ਗਏ। ਚਲੋ ਅੱਜ ਦੇ ਦਿਨ ਦਾ ਵੈਸੇ ਵੀ ਬੰਦਾ ਧੂਣੀ ਲਾ ਕੇ ਅੱਗ ਲਾ ਕੇ ਬਹਿ ਜਾਵੇ, ਠੀਕ ਹੈ, ਰਿਸ਼ਤੇਦਾਰ ਪਰਿਵਾਰ ਆਏ ਆ, ਗੱਲਾਂ ਬਾਤਾਂ ਕਰ ਲਓ, ਤੁਸੀਂ ਗੁੜ ਖਾ ਲਓ, ਰਿਓੜੀਆਂ ਖਾ ਲਓ, ਮੂੰਗਫਲੀ ਖਾ ਲਓ, ਠੀਕ ਹੈ। ਜਿੱਥੇ ਤੱਕ ਖੁਸ਼ੀ ਦੀ ਗੱਲ ਹੈ, ਚਾਹੇ ਪੁੱਤ ਹੈ ਚਾਹੇ ਧੀ ਹੈ, ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਉਹ ਤੇ ਬਰਾਬਰ ਹੈ। ਅੱਜ ਦੇ ਸਮੇਂ ਵਿੱਚ ਧੀ ਪੁੱਤ ਵਿੱਚ ਸਾਨੂੰ ਫਰਕ ਨਹੀਂ ਰੱਖਣਾ ਚਾਹੀਦਾ, ਸਮਝਣਾ ਨਹੀਂ ਚਾਹੀਦਾ। ਜਿਨ੍ਹਾਂ ਦੇ ਪੁੱਤ ਹੋਏ ਆ, ਆਈਲੈਟਸ ਕਰਨ ਵਾਲੀਆਂ ਧੀਆਂ ਲੱਭਦੇ ਫਿਰਦੇ ਆ, ਆਖੋ ਸਤਨਾਮ, ਕੁੜੀਆਂ ਲੱਭਦੇ ਫਿਰਦੇ, ਕਿੱਥੇ ਅਗਲਾ ਧੀ ਨੂੰ ਕਹਿੰਦਾ ਸਾਨੂੰ ਵੀ 12-15 ਲੱਖ ਰੁਪਈਆ, ਅਗਲਾ 20 ਲੱਖ ਖਰਚਾ ਕਰੇ। ਹੁਣ ਮੁੰਡੇ ਵਾਲੇ ਕਹਿੰਦੇ ਨੇ ਅਸੀਂ 10 ਲੱਖ ਲਾ ਦਿਆਂਗੇ, ਤੁਹਾਡੀ ਕੁੜੀ ਨੂੰ ਬਾਹਰ ਭੇਜੋ, ਸਾਡਾ ਮੁੰਡਾ ਵੀ ਜਾਊ ਇਹਦੇ ਨਾਲ। ਅੱਜ ਦੇ ਸਮੇਂ 'ਚ ਕੀ ਫਰਕ ਰਹਿ ਗਿਆ ਫਿਰ? ਹੁਣ ਤੇ ਬੰਦੇ ਮੁੰਡੇ ਵਾਲੇ ਚੱਕੀ ਫਿਰਦੇ 10-10 ਲੱਖ, 20-20 ਲੱਖ ਚੱਕੀ ਫਿਰਦੇ। ਕੁਆਲਿਟੀ ਹੈ ਨਾ ਧੀਆਂ ਵਿੱਚੋਂ ਗੁਣ ਆ ਗਿਆ। ਤੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਧੀਆਂ ਪੁੱਤਾਂ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ। ਜਿਹੜੇ ਕਾਲਜਾਂ ਸਕੂਲਾਂ ਵਿੱਚ ਜਿੱਦਾਂ ਤੁਸੀਂ ਪੁੱਤਾਂ ਨੂੰ ਪੜ੍ਹਾਉਂਦੇ ਹੋ, ਇੱਦਾਂ ਹੀ ਧੀਆਂ ਨੂੰ ਪੜ੍ਹਾਓ, ਖੁੱਲ੍ਹਣ ਦਾ ਮੌਕਾ ਦਿਓ, ਧੀਆਂ ਵੀ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਦੀਆਂ। ਕੱਲ੍ਹ ਆਪਾਂ ਗੱਲ ਕੀਤੀ ਸੀ, ਸਾਡਾ ਫਰਜ਼ ਬਣਦਾ ਹੈ ਅਸੀਂ ਬੱਚਿਆਂ ਨੂੰ ਖੁੱਲ੍ਹ ਦਈਏ, ਅਤੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਸ ਖੁੱਲ੍ਹ ਦਾ ਨਜਾਇਜ਼ ਫਾਇਦਾ ਨਾ ਲੈਣ। ਇਹ ਬੱਚੇ ਵੀ ਧਿਆਨ, ਧੀਆਂ ਪੁੱਤਾਂ ਨੂੰ ਖੁੱਲ੍ਹ ਦਿਓ ਪੜ੍ਹਨ ਦੀ, ਪਰ ਧੀਆਂ ਪੁੱਤ ਵੀ ਉਸ ਫੁੱਲ ਦਾ ਨਜਾਇਜ਼ ਫਾਇਦਾ ਨਾ ਲੈ। ਸੋ ਇਹ ਤਿਉਹਾਰ ਇੱਦਾਂ ਸਾਡੇ ਵਿੱਚ ਹੈ ਨਹੀਂ, ਪਰ ਫਿਰ ਵੀ ਮਨਾਇਆ ਹੀ ਜਾਂਦਾ। ਸਾਡੇ ਵਰਗੇ ਕਈ ਵੀ ਜਾਓ ਸਟੇਜਾਂ ਉੱਤੇ, ਪਰ ਉਹਦਾ ਅਸਰ ਕੋਈ ਬਹੁਤਾ ਨਹੀਂ ਹੁੰਦਾ, ਜਿਨ੍ਹਾਂ ਨੇ ਮਨਾਉਣਾ ਹੁੰਦਾ ਉਹ ਮਨਾਉਂਦੇ ਹੀ ਹੈ। ਹਾਂ, ਕਈ ਜਗ੍ਹਾ ਥੋੜ੍ਹਾ ਬਹੁਤ ਫਰਕ ਪੈ ਜਾਂਦਾ ਵੀ ਕਈ ਸ਼ਰਾਬਾਂ ਪੀਂਦੇ ਆ, ਨਸ਼ੇ ਕਰਦੇ ਆ, ਉਹ ਛੱਡ ਦਿੰਦੇ ਆ। ਅੱਜ ਵਾਲੇ ਦਿਨ ਅਗਲਾ ਕਹਿੰਦਾ ਨਾ ਯਾਰ, ਆਪਾਂ ਤੇ ਗੁਰਸਿੱਖ ਬਣ ਗਏ, ਗੁਰਬਾਣੀ ਦੇ ਲੜਨ ਲੱਗ ਗਏ, ਸਮਝ ਆ ਗਈ, ਸਮਝ ਦਾ ਪੱਧਰ ਉੱਚਾ ਹੋ ਗਿਆ। ਉੱਥੇ ਫਿਰ ਉੱਥੇ ਇਦਾਂ ਦੇ ਕਰਮ ਕਾਂਡ ਜਿਹੜੇ ਆ ਬਹੁਤ ਨੀਵੇਂ ਰਹਿ ਜਾਂਦੇ ਆ। ਕਹਿੰਦੇ ਅਜੇ ਵੀ ਤਿਲ ਸੁੱਟੀ ਜਾਂਦੇ ਅੱਗ ਦੇ ਵਿੱਚ ਤੇ ਇਸ ਤੋਂ ਉੱਪਰ ਉੱਤੇ ਤੇ ਬੜੀ ਵਾਰੀ ਗੱਲ ਹੋਈ ਹੈ ਵੀ ਖਾਣ ਵਾਲੀਆਂ ਚੀਜ਼ਾਂ ਰੋੜਦੇ ਸਿੱਟਦੇ ਕਿਉਂ ਅਸੀਂ ਧਰਮ ਦੇ ਨਾਂ ਤੇ ਕਿਉਂ ਸਿੱਟਦੇ ਅੱਗ ਦੇ ਵਿੱਚ ਘਿਓ ਕਿਉਂ ਪਾਈਏ ਭਾਈ ਅੱਗ ਘਿਓ ਖਾਣ ਵਾਲੀ ਚੀਜ਼ ਹੈ ਐਵੇਂ ਸਾੜੀ ਜਾਈਏ ਬਿਨਾਂ ਕਿਸੇ ਗੱਲ ਅਗਲਾ ਸਵਾਹਾ ਸਵਾਹਾ ਕਹਿ ਕੇ ਵਿੱਚ ਪਵਾਈ ਜਾਂਦੇ ਨੇ ਆਹ ਵੀ ਪਾ ਦੇ ਆਹ ਵੀ ਪਾ ਦੇ ਆਹ ਵੀ ਪਾ ਦੇ ਖੋਪਾ ਲਿਆ ਕੇ ਪਾ ਦੇ ਆਹ ਪਾ ਦੇ ਪਤਾ ਨਹੀਂ ਕੀ ਕੁਛ ਪਵਾ ਦਿੰਦੇ ਕਿੰਨਾ ਕਿੰਨੀ ਕਿੰਨੀ ਸਮੱਗਰੀ ਧਰਮ ਦੇ ਨਾਂ ਦੇ ਉੱਤੇ ਅੱਗ ਚ ਪਾਈ ਜਾਂਦੀ ਅਗਨ ਅੱਗ ਨੂੰ ਦੇਵਤਿਆਂ ਦੀ ਜੀਭ ਮੰਨਿਆ ਜਾਂਦਾ ਹੈ ਕਹਿੰਦੇ ਜਿਹੜਾ ਅੱਗ ਚ ਸਿੱਟ ਦਾਂਗੇ ਬਸ ਫਿਰ ਉਹ ਦੇਵਤਿਆਂ ਤੱਕ ਪਹੁੰਚ ਜੂ ਅਸੀਂ ਕੀ ਲੈਣਾ ਬਚਾ ਕੇ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਕਿਸੇ ਲੋੜਵੰਦ ਨੂੰ ਘਿਓ ਦੇ ਦਿਓ ਲੋੜਵੰਦ ਨੂੰ ਤਿਲ ਦੇ ਦਿਓ ਲੋੜਵੰਦ ਨੂੰ ਖਵਾ ਦਿਓ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਨਾਲੇ ਅਗਲਾ ਖਾਊ ਨਾਲੇ ਸਾਨੂੰ ਅਸੀਸਾਂ ਦਊ ਹੁਣ ਤਿਲਾਂ ਦਾ ਕੌਲਾ ਭਰ ਕੇ ਸਿੱਟਣ ਨਾਲੋਂ ਕਿਸੇ ਗਰੀਬ ਨੂੰ ਦੇ ਦਿਓ ਤਿਲ ਵੀ ਮਹਿੰਗੇ ਹੀ ਹੋਣਗੇ ਕਿੰਨੇ ਕੀ ਭਲਾ ਕਿਲੋ ਕਿੰਨੇ ਕਿਤੇ ਆਉਂਦੇ ਹੋਣਗੇ ਭਲਾ ਦੱਸਿਓ ਮਾੜਾ ਜੀ ਸੌ ਰੁਪਇਆ ਕਿਲੋ ਕਹਿੰਦੇ ਬਹੁਤ ਰੇਟ ਦਾ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ ਚੱਲ ਸੌ ਕੁ ਰੱਖ ਲਓ ਸੌ ਕੁ ਰੁਪਏ ਕਿਲੇ ਵੀ ਕਿਲੋ ਵੀ ਰੱਖ ਲਓ ਹੁਣ ਜੇ ਕਿਲੋ ਤਿਲ ਵੀ ਸਿੱਟੀਏ ਤੇ ਕਿੰਨੇ ਸੌ ਰੁਪਈਆ ਕਿਉਂ ਖਰਾਬ ਹੈ ਅੱਗ ਚ ਕਿਉਂ ਸਿੱਟਦਾ ਪੈਸੇ ਇਹ ਬਰਬਾਦੀ ਅਸੀਂ ਕਿਉਂ ਕਰਦੇ ਏਦਾਂ ਹੀ ਦੀਵਾਲੀ ਹੈ ਦੀਵਾਲੀ ਤੇ ਵੀ ਲੋਕ ਨੋਟਾਂ ਨੂੰ ਹੀ ਅੱਗ ਲਾਉਂਦੇ ਆ ਹੋਰ ਹੈ ਕੀ ਹੈ ਨੋਟਾਂ ਨੂੰ ਅੱਗ ਲੱਗਦੀ ਹੈ 5000 ਦੇ 10000 ਦੇ ਪਟਾਕੇ ਨਾਲੇ ਨੋਟਾਂ ਨੂੰ ਅੱਗ ਲਾਉਂਦੇ ਹਾਂ ਨਾਲੇ ਅਸੀਂ ਪ੍ਰਦੂਸ਼ਣ ਕਰ ਦਿੰਦੇ ਹਾਂ ਨਾਲੇ ਜਿਹੜਾ ਸਾਡਾ ਵਾਤਾਵਰਨ ਹੈ ਸਾਰਾ ਖਰਾਬ ਕਰ ਦਿੰਦੇ ਹਾਂ ਕਿੱਡੀ ਘਾਤਕ ਹੈ ਕਿੰਨੀਆਂ ਫਿਰ ਬਿਮਾਰੀਆਂ ਲੱਗਦੀਆਂ ਪਰ ਸਮਝਾਵੇ ਕਿਹੜਾ ਕਮਲਾ ਹੋਵੇ ਇੱਕ ਸਮਝਾਵੇ ਵਿਹੜਾ ਜੇ ਕਮਲਾ ਹੀ ਹੋ ਜਾਵੇ ਵਿਹੜਾ ਫਿਰ ਸਮਝਾਵੇ ਕਿਹੜਾ ਹਾਲ ਸਾਡਾ ਬਹੁਤਾ ਕਮਲਿਆਂ ਦਾ ਹੈ ਪ੍ਰਦੂਸ਼ਣ ਨਾ ਕਰਿਆ ਕਰ ਹੁਣ ਮੇਰੇ ਵਰਗਾ ਸਟੇਜ ਤੇ ਐਂ ਕਹਿੰਦਾ ਸਾਡੇ ਵਾਲੇ ਅਤਿਸ਼ਬਾਜ਼ੀਆਂ ਕਰਕੇ ਟੀਵੀ 'ਚ ਚਲਾਉਂਦੇ ਆ ਫਿਰ ਹਰਿਮੰਦਰ ਸਾਹਿਬ ਅਤਿਸ਼ਬਾਜ਼ੀ ਕਰਨਗੇ ਉੱਤੇ ਚਲਾ ਚਲਾ ਕੇ ਉੱਤੋਂ ਸਵਾਹ ਨਾਲੇ ਸਰੋਵਰ 'ਚ ਡਿੱਗਦਾ ਸਾਰਾ ਕੁਛ ਆ ਕੇ ਕਿਹੜਾ ਪੁੱਛੇ ਸਾਡੇ ਵਰਗਿਆਂ ਦੇ ਗਲ ਪੈ ਜਾਂਦੇ ਇਹਨਾਂ ਕਮਲਿਆਂ ਨੂੰ ਸਮਝਾਵੇ ਕਿਹੜਾ ਵੀ ਲੋਕਾਂ ਨੂੰ ਕਿੱਥੇ ਸਿੱਖਿਆ ਦੇ ਦੋਗੇ ਤੁਸੀਂ ਵੀ ਜੇ ਜਦੋਂ ਅਗਲਾ ਹਰਿਮੰਦਰ ਸਾਹਿਬ ਇਹ ਕੁਝ ਹੁੰਦਾ ਵੇਖੂ ਤੇ ਸਾਡੇ ਸਮਾਜ ਵਿੱਚ ਇਹ ਕਿਵੇਂ ਬੰਦ ਕਰ ਦਿਆਂਗੇ ਜਿਹੜੀ ਗੰਦਗੀ ਤੁਸੀਂ ਸਮਾਜ ਚੋਂ ਸਾਫ਼ ਕਰਨੀ ਹੈ ਧਰਮ ਤੇ ਲੋਕਾਂ ਦੀ ਆਸਥਾ ਪਹਿਲਾਂ ਉੱਥੋਂ ਬੰਦ ਕਰ ਫਿਰ ਚੇਂਜ ਹੁੰਦੀ ਹੈ ਧਰਮ ਦੇ ਨਾਂ ਤੇ ਜੇ ਧਰਮ ਸਥਾਨ ਤੇ ਸ਼ਰਾਬ ਚੜੂ ਤੇ ਇਹ ਸਮਾਜ ਨੂੰ ਨਸ਼ਾ ਮੁਕਤ ਕਿੱਥੇ ਕਰ ਦੋਗੇ ਤੁਸੀਂ ਜਿਸ ਦੇਸ਼ ਵਿੱਚ ਧਰਮ ਦੇ ਨਾਂ ਤੇ ਸ਼ਰਾਬ ਚੜ੍ਹਦੀ ਹੋਵੇ ਉਸ ਦੇਸ਼ ਵਿੱਚੋਂ ਤੁਸੀਂ ਨਸ਼ਾ ਕੱਢ ਕਿਵੇਂ ਦਿਓਗੇ ਜਿਸ ਧਰਮ ਦੇ ਵਿੱਚ ਜਿਸ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਭੰਗ ਪੀਤੀ ਜਾਂਦੀ ਹੋਵੇ ਧਰਮ ਦੇ ਨਾਂ ਤੇ ਉੱਥੋਂ ਨਸ਼ਾ ਕਿਵੇਂ ਬੰਦ ਕਰ ਦਿਓਗੇ ਨਸ਼ਿਆਂ ਨੂੰ ਤੇ ਧਰਮ ਪ੍ਰਮੋਟ ਕਰ ਰਿਹਾ ਧਰਮ ਪ੍ਰਮੋਟ ਨਹੀਂ ਕਰਦਾ ਇਹ ਪੀਣ ਵਾਲਿਆਂ ਪੁਜਾਰੀਆਂ ਨੇ ਕਾਢਾਂ ਕੱਢ ਲਈਆਂ ਕਿਸੇ ਨੇ ਕਹਿ ਦਿੱਤਾ ਭੰਗ ਦਾ ਭੋਗ ਲੱਗਦਾ ਹੈ ਸੁੱਖਾ ਰਗੜ ਕੇ ਫਿਰ ਲੈ ਜਾਣਗੇ ਅੰਦਰ ਕਹਿਣਗੇ ਗੁਰੂ ਸਾਹਿਬ ਨੂੰ ਸੁੱਖੇ ਦਾ ਭੋਗ ਲਵਾ ਕੇ ਕਮਲੇ ਆਪ ਹੀ ਨਹੀਂ ਪੀਂਦੇ ਗੁਰੂ ਨੂੰ ਵੀ ਪਿਆਉਂਦੇ ਸੁੱਖਾ ਮੰਨਦੇ ਹੋ ਸਿੰਘੋ ਸਾਡਾ ਗੁਰੂ ਭੰਗ ਪੀਂਦਾ ਦੱਸੋ ਪਿਆਰੇ ਮੰਨਦੇ ਹੋ ਭੰਗ ਪੀਂਦਾ ਫਿਰ ਜਦੇ ਬਾਟਾ ਲੈ ਕੇ ਜਾਂਦੇ ਨੇ ਫੜਦੇ ਕਿਉਂ ਨੇ ਵੀ ਆਹ ਭੰਗ ਪਿਆਉਣ ਚੱਲਿਆ ਗੁਰੂ ਨੂੰ ਉਹ ਕਹਿੰਦੇ ਗੁਰੂ ਰੋਟੀ ਵੀ ਖਾਂਦਾ ਪ੍ਰਸ਼ਾਦਾ ਵੀ ਛਕਦਾ ਕਹਿੰਦੇ ਭੰਗ ਵੀ ਪੀਂਦਾ ਲੈ ਤੇ ਸਾਡੇ ਵਰਗੇ ਮੇਰੇ ਵਰਗਾ ਬੰਦਾ ਕਹਿੰਦੇ ਫਿਰ ਪੁਤਲੇ ਫੂਕਣ ਲੱਗ ਜਾਂਦੇ ਹਜ਼ੂਰ ਸਾਹਿਬ ਮੇਰਾ ਪੁਤਲਾ ਫੂਕਿਆ ਤੇ ਜੇ ਮੈਂ ਜਾਵਾਂ ਹਜ਼ੂਰ ਸਾਹਿਬ ਹੁਣ ਮੰਨ ਲਓ ਵੀ ਮੈਂ ਚੱਲਿਆ ਜਾਵਾਂ ਬਸ ਚੱਕ ਕੇ ਲਿਆਉਣਗੇ ਫਿਰ ਐਂ ਥੋੜ੍ਹਾ ਹੋਣ ਦੇਣਗੇ ਮੈਨੂੰ ਭਾਵੇਂ ਮੈਂ ਸਕਿਉਰਿਟੀ ਵਾਲੇ ਜਿੰਨੇ ਮਰਜ਼ੀ ਲਈ ਫਿਰ 50 ਬੰਦੇ ਬੋਡੀਗਾਰਡ ਲੈ ਜਾ ਮੁੜ ਕੇ ਨਹੀਂ ਆਉਂਦਾ ਲਿਖ ਲਓ ਭਾਵੇਂ ਲਿਖ ਕੇ ਦੇ ਕੇ ਜਾਣਾ ਵੀ ਮੈਂ ਚੱਲਿਆ ਭਾਈ ਮੈਂ ਨਹੀਂ ਮੁੜਦਾ ਕਿਉਂਕਿ ਪੱਕਾ ਪਤਾ ਮੈਨੂੰ ਵੀ ਐਂ ਬਰਛੇ ਤਿੱਖੇ ਕਰਕੇ ਬੈਠੇ ਨੇ ਵੀ ਆਵੇ ਸਹੀ ਇਹਨੂੰ ਮਾਰ ਦੇਣਾ ਐਂ ਹੈ ਨਾ ਫਿਰ ਪਰ ਸੱਚ ਤੇ ਸੱਚ ਹੀ ਰਹਿਣਾ ਹੈ ਨਾ ਕਿੰਨਾ ਚਿਰ ਲੁਕੋ ਲਓਗੇ ਕਿੰਨਾ ਕਿੰਨਾ ਚਿਰ ਐਂ ਕਰੋਗੇ ਤੁਸੀਂ ਸੱਚ ਤੇ ਸੱਚ ਹੈ ਭੰਗ ਗੁਰੂ ਪੀਂਦਾ ਸਾਡਾ ਭੰਗ ਦਾ ਭੋਗ ਲਵਾਈ ਜਾਂਦੇ ਹੋ ਤੁਸੀਂ ਗੁਰੂ ਦਾ ਨਾਂ ਲੈ ਕੇ ਕਿਧਰੇ ਬੱਕਰਾ ਵੱਢ ਦਿੰਦੇ ਹੋ ਸਾਰੀ ਸੰਗਤ ਆਲੇ ਦੁਆਲੇ ਖੜੀ ਹੁੰਦੀ ਹੈ ਫਰਸ਼ ਖੂਨ ਨਾਲ ਲਵੇੜਦੇ ਨੇ ਖੂਨ ਹੀ ਖੂਨ ਕਰਦੇ ਨੇ ਉੱਥੇ ਬਾਹਰ ਜਿਹੜਾ ਵੱਢਦਾ ਗੁਰੂ ਸਾਹਿਬ ਕਹਿੰਦੇ ਕਿੰਨੀ ਵਾਰੀ ਗੱਲ ਹੋ ਚੁੱਕੀ ਹੈ ਚੰਗੀ ਨਹੀਂ ਲੱਗਦੀ ਵਾਰ ਵਾਰ ਗੱਲ ਕਰਨੀ ਵੀ ਜਦੋਂ ਖੋਖੇ 'ਚ ਵੱਢਦਾ ਉਹ ਕਸਾਈ ਹੈ ਤੇ ਜਿਹੜਾ ਤੂੰ ਗੁਰਦੁਆਰੇ 'ਚ ਵੱਢਦਾ ਤੂੰ ਧਰਮੀ ਹੋ ਗਿਆ ਹੱਦ ਹੋ ਗਈ ਤੇਰੇ ਬੰਨੀਓ ਕਿਸੇ ਨੂੰ ਸਰਟੀਫਿਕੇਟ ਆਪਣੇ ਆਪ ਨੂੰ ਸਰਟੀਫਿਕੇਟ ਦੇ ਤਾਂ ਧਰਮੀ ਦਾ ਤੇ ਜਿਹੜਾ ਬਾਹਰ ਵੜਦਾ ਉਹਨੂੰ ਪਾਪੀ ਕਹਿੰਦੇ ਹੋ ਬੱਲੇ ਹੋ ਤੁਹਾਡੇ ਬੱਲੇ ਹੋਏ ਧਰਮੀਓ ਆਪ ਹੀ ਵੱਢ ਕੇ ਤੇ ਆਪ ਹੀ ਤੁਸੀਂ ਬਾਬਾ ਜੀ ਤੇ ਜਿਹੜਾ ਬਾਹਰ ਵੜਦਾ ਉਹਨੂੰ ਕਸਾਈ ਕਹਿੰਦੇ ਹੋ ਤੁਸੀਂ ਵੱਢਦੇ ਹੋ ਜੀਵ ਦੇ ਸਵਾਦਾਂ ਲਈ ਉਹ ਤੇ ਹੋ ਸਕਦਾ ਆਪਣੇ ਬੱਚੇ ਪਾਲਣ ਲਈ ਢਿੱਡ ਪਾਲਣ ਲਈ ਬੱਕਰੇ ਪਾਲ ਕੇ ਬੈਠਾ ਹੋਵੇ ਖੰਨੇ ਉਹ ਨਿਆਣੇ ਪਾਲਣ ਲਈ ਵੱਢਦਾ ਹੋਵੇ ਤੁਸੀਂ ਤੇ ਸਵਾਦਾਂ ਦੇ ਮਾਰੇ ਵੱਢਦੇ ਹੋ ਤੇ ਨਾਲੇ ਲੈ ਕੇ ਵੀ ਵਿਚਾਲੇ ਵਿਚਾਰੇ ਸ਼ਰਧਾਲੂ ਬੱਕਰੇ ਸਿਰ ਤੇ ਚੱਕ ਕੇ ਲਿਆਉਂਦੇ ਆ ਜਿਵੇਂ ਅਚਾੜਦੇ ਨਹੀਂ ਇੱਥੇ ਮਲੇਰਕੋਟਲੇ ਮਲੇਰਕੋਟਲੇ ਲੋਕੀ ਬੋਕ ਲੈ ਕੇ ਜਾਂਦੇ ਆ ਉਹਦੇ ਉੱਥੇ ਬੱਕਰੇ ਲੈ ਕੇ ਜਾਂਦੇ ਆ ਵੱਢਦੇ ਆ ਉੱਥੇ ਲਜਾ ਲਜਾ ਕੇ ਪਾਲਦੇ ਆ ਲੋਕ ਬਚਪਨ ਤੋਂ ਇੱਥੇ ਤੇ ਮੌਜ ਲੱਗ ਗਈ ਨਾਲੇ ਲੈ ਕੇ ਵੀ ਸ਼ਰਧਾਲੂ ਆਉਣਗੇ ਵੱਢਣਾ ਹੀ ਹੈ ਤੁਸੀਂ ਬਸ ਵੱਢਣ ਦਾ ਕੰਮ ਕਰਦੇ ਹੋ ਨਾਲੇ ਤੁਹਾਨੂੰ ਕਸਾਈ ਨਾ ਕਵੇ ਕੋਈ ਇਸੇ ਤਰ੍ਹਾਂ ਜਦੋਂ ਸ਼ਰਾਬਾਂ ਚੜ੍ਹਦੀਆਂ ਨੇ ਅਗਲਾ ਬੋਤਲਾਂ ਵੀ ਲੈ ਕੇ ਆਪ ਹੀ ਆਉਂਦਾ ਤੇ ਨਾਲੇ ਐਂ ਮਾੜਾ ਜਿਹਾ ਦੇਵੀ ਨੂੰ ਤੇ ਐਂ ਮਾੜਾ ਜਿਹਾ ਨੇੜੇ ਜੇ ਕਰਦੇ ਨੇ ਮੁੜ ਕੇ ਪੀਂਦੇ ਆਪ ਹੀ ਨੇ ਲਿਟੇ ਪਏ ਹੁੰਦੇ ਨੇ ਕਈ ਪੀਣ ਮਾਰੇ ਹੀ ਬੈਠੇ ਰਹਿੰਦੇ ਉੱਥੇ ਪ੍ਰਸ਼ਾਦ ਮਿਲਦਾ ਤੇ ਇੱਧਰ ਜਗਰਾਓਂ ਦੇ ਨੇੜੇ ਇੱਕ ਬਾਬੇ ਦੀ ਜਗ੍ਹਾ ਹੈ ਮੁਸਲਮਾਨ ਪੀਰ ਦੀ ਹੈ ਕੋਈ ਉੱਥੇ ਤੇ ਛਬੀਲਾਂ ਵੀ ਲਾਉਂਦੇ ਆ ਜੀ ਸ਼ਰਾਬ ਦੀਆਂ ਛਬੀਲਾਂ ਲੱਗੀਆਂ ਹੁੰਦੀਆਂ ਐਂ ਜਾਣੀ ਕਿ ਜਦੋਂ ਤੁਸੀਂ ਜਾਓਗੇ ਜਿਵੇਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆਪਾਂ ਲੰਗਰ ਲੱਗੇ ਹੈ ਐਂ ਰਾਹ ਹੈ 5-7 ਕਿਲੋਮੀਟਰ ਦਾ ਤੇ ਕਈ ਥਾਵਾਂ ਤੇ ਉਹਨਾਂ ਨੇ ਛਬੀਲਾਂ ਲਾ ਰੱਖੀਆਂ ਵੀ ਬਾਬਾ ਜੀ ਛਬੀਲ ਲਾਉਣ ਵੱਡੀਆਂ ਵਧੀਆ ਡੱਬੇ ਲੋਕੀ ਅਮੀਰ ਬੰਦੇ ਅਮੀਰਾਂ 'ਚ ਵੀ ਪਾਗਲ ਕਿਹੜਾ ਥੋੜੇ ਤੁਰੇ ਫਿਰਦੇ ਪੜ੍ਹ ਲਿਖ ਕੇ ਅਕਲ ਨਹੀਂ ਆਉਂਦੀ ਪੜ੍ਹ ਲਿਖ ਕੇ ਇਨਫੋਰਮੇਸ਼ਨ ਮਿਲਦੀ ਹੈ ਇਨਫੋਰਮੇਸ਼ਨ ਵਿੱਚ ਤੇ ਆਪਣੇ ਪਰਸਨਲੀ ਗਿਆਨ ਵਿੱਚ ਬੜਾ ਫਰਕ ਹੁੰਦਾ ਗਿਆਨ ਐਕਸਪੀਰੀਅੰਸ ਦੁਆਰਾ ਪ੍ਰਾਪਤ ਹੁੰਦਾ ਇਹ ਤੇ ਇਨਫੋਰਮੇਸ਼ਨ ਹੈ ਪੜ੍ਹਾਈ ਕਰ ਲਈ ਨੌਲੇਜ ਲੈ ਲਈ ਪਰ ਅਕਲ ਨਹੀਂ ਅਜੇ ਆਈ ਪੜ੍ਹੇ ਲਿਖੇ ਬੰਦੇ ਵੀ ਕਈ ਡੱਬਿਆਂ ਦੇ ਡੱਬੇ ਲਿਆ ਕੇ ਐਂ ਰੱਖ ਕੇ ਟੇਬਲਾਂ ਤੇ ਐਂ ਬੋਤਲਾਂ ਖੋਲ ਕੇ ਰੱਖਦੇ ਆ ਨਾਲ ਰੱਖਦੇ ਆ ਗਲਾਸੀਆਂ ਜਿਵੇਂ ਅਗਲਾ ਪਾਣੀ ਪਿਆਉਂਦਾ ਲੰਘਦਿਆਂ ਨੂੰ ਐਂ ਸ਼ਰਾਬ ਦਾ ਛਬੀਲ ਲਈ ਹੁੰਦੀ ਲਓ ਜੀ ਦੋ ਦੋ ਘੁੱਟ ਲਾ ਕੇ ਜਾਇਓ ਭਾਈ ਬਸ ਐਂ ਕਹਿੰਦੇ ਆ ਏਦਾਂ ਹੀ ਕਰਦੇ ਹੋਣਗੇ ਤੇ ਸਾਡੇ ਵਾਲਾ ਕਮਲਾ ਕੋਈ ਇਹ ਨਹੀਂ ਪਤਾ ਸਾਡੇ ਵਾਲਾ ਵਿੱਚ ਗਿਆ ਹੋਵੇ ਸ਼ਰਾਬ ਵਾਹਿਗੁਰੂ ਕਹਿੰਦੇ ਵਿੱਚ ਹੀ ਕਹਿੰਦੇ ਪ੍ਰਸ਼ਾਦਾ ਵਾਹਿਗੁਰੂ ਜੀ ਕੋਈ ਪਤਾ ਨਹੀਂ ਸਾਡਾ ਐਡੇ ਬੋਲੇ ਆ ਅਸੀਂ ਸ਼ਰਾਬ ਵਾਹਿਗੁਰੂ ਜੀ ਹੋ ਸਕਦਾ ਕੋਈ ਪਤਾ ਨਹੀਂ ਇਹੋ ਜਿਹੇ ਨੇ ਹੁਣ ਆਦਤ ਪਈ ਆ ਹੁਣ ਜਦੋਂ ਭੀੜ ਵਿੱਚ ਆਪਣੇ ਆਪ ਹੀ ਪ੍ਰਸ਼ਾਦਾ ਵਾਹਿਗੁਰੂ ਮੂੰਹ ਤੇ ਚੜਿਆ ਪਿਆ ਪ੍ਰਸ਼ਾਦਾ ਵਾਹਿਗੁਰੂ ਚਾਹ ਵਾਹਿਗੁਰੂ ਕਹਿਣ ਵਾਲਿਆਂ ਦਾ ਕੀ ਪਤਾ ਹੁਣ ਉਹੋ ਜਿਹੇ ਥਾਂ ਤੇ ਜਾ ਕੇ ਹੀ ਕਹਿੰਦੇ ਅਗਲੇ ਹੁਣ ਕਈ ਦੇ ਵਿੱਚ ਸੋਚਦੇ ਹੋਣਗੇ ਕਈਆਂ ਦੀ ਜੀਭ ਬਹੁਤ ਹੁੰਦੀ ਹੈ ਕਹਿੰਦੇ ਹੋਣਗੇ ਯਾਰ ਕਿੱਥੇ ਗਏ ਮਾੜਾ ਜਿਹਾ ਐਡਰੈਸ ਹੀ ਦੇ ਦੇ ਦੱਸਣ ਤੇ ਲੱਗੇ ਹੀ ਵੀ ਚੱਲ ਬੰਦਾ ਉਹਨਾਂ ਦੇ ਨਾ ਜੋ ਉੱਥੇ ਬਹਿ ਜੇ ਜਾ ਕੇ ਹੋ ਸਕਦਾ ਹੈ ਵਿੱਚ ਕਈ ਸਿਰ ਜਿਹਾ ਇੱਥੇ ਵੀ ਪੂਰਾ ਮਾਰਦੇ ਆ ਸ਼ਾਮ ਨੂੰ ਵੇਖਿਓ ਕਿਵੇਂ ਵੱਜੂ ਸਿਰ ਗਈਆਂ ਇੱਥੇ ਵੀ ਐਂ ਜੇ ਉੱਥੇ ਵੀ ਐਂ ਜੇ ਸਾਰੇ ਪਾਸੇ ਹੀ ਹੁੰਦੇ ਆ ਜੀ ਅਸੀਂ ਇਹੋ ਜਿਹੇ ਹਾਂ ਸੁਧਰਨ ਵਾਲਾ ਕੰਮ ਤੇ ਕਿਸੇ ਕਿਸੇ ਕੋਲ ਹੈ ਗਿਆਨ ਤੇ ਲੈਣ ਦਾ ਵਿਸ਼ਾ ਹੈ ਦਿੱਤਾ ਨਹੀਂ ਜਾ ਸਕਦਾ ਜੇ ਗਿਆਨ ਦੇਣ ਦਾ ਵਿਸ਼ਾ ਹੁੰਦਾ ਨਾ ਇੱਥੇ ਸਾਰਿਆਂ ਨੇ ਲੈ ਲੈਣਾ ਸੀ ਦਿੱਤਾ ਨਹੀਂ ਜਾ ਸਕਦਾ ਗਿਆਨ ਜਿਹੜੇ ਜਿਹੜੇ ਲੈਣਾ ਚਾਹੁੰਦੇ ਆ ਬਸ ਉਹੀ ਲੈਣਾ ਚਾਹੁੰਦੇ ਆ ਜਿਹੜੇ ਸਮਝਣਾ ਚਾਹੁੰਦੇ ਆ ਨਾ ਉਹ ਤੇ ਮਾੜੀ ਜੀ ਗੱਲ ਨਾਲ ਹੀ ਸਮਝ ਜਾਂਦੇ ਆ ਹੁਣ ਉਹਨੂੰ ਸ਼ਬਦ ਪੜ੍ਹ ਕੇ ਸਮਝਾਓ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹਿ ਇਹਦੇ ਵਿੱਚ ਕੀ ਮਿਲਦਾ ਹੈ ਇਹ ਸ਼ਬਦ ਦੇ ਵਿੱਚ ਕੀ ਮਿਲਦਾ ਗਿਆਨ ਕੀ ਮਿਲਦਾ ਭਾਈ ਤੇ ਗੁਰੂ ਸਾਡਾ ਕੀ ਹੈ ਗਿਆਨ ਗਿਆਨ ਸਾਡਾ ਗੁਰੂ ਹੁਣ ਮੰਨ ਲਓ ਆਪਾਂ ਇਹ ਸ਼ਬਦ ਪੜ੍ਹਿਆ ਤੇ ਸ਼ਬਦ ਦੇ ਵਿੱਚੋਂ ਸਾਨੂੰ ਗਿਆਨ ਮਿਲਿਆ ਹੁਣ ਜਿਹੜਾ ਗਿਆਨ ਮਿਲਿਆ ਕਈ ਬੰਦਿਆਂ ਨੇ ਤੇ ਸ਼ਬਦ ਸੁਣ ਕੇ ਅਰਥ ਸੁਣ ਕੇ ਵੀ ਨਹੀਂ ਸੁਣਿਆ ਇਦਾਂ ਦੇ ਕਈ ਸ਼ਬਦ ਪੜ੍ਹ ਲਏ ਰੱਟੇ ਮਾਰ ਲਏ ਅਰਥ ਵੀ ਸਮਝ ਲਏ ਪੜ੍ਹ ਵੀ ਲਏ ਪਰ ਇੱਕ ਬੰਦੇ ਨੂੰ ਉਹਦੀ ਮਾਂ ਨੇ ਕਹਿਤਾ ਜ਼ਿੰਦਗੀ ਚ ਮਾਂ ਨੇ ਕਿਹਾ ਬੇ ਪੁੱਤ ਹਾਂ ਬੇਬੇ ਤੇਰਾ ਵਿਆਹ ਕਰ ਦਿੰਦੇ ਆ ਹੁਣ ਤੂੰ 20 ਸਾਲ ਦਾ ਹੋ ਗਿਆ ਠੀਕ ਹੈ ਬੇਬੇ ਹੁਣ ਪਰਾਈਆਂ ਕੰਨੀ ਨਹੀਂ ਕਿਸੇ ਕੰਨੀ ਵੇਖਣਾ ਇਹਦੇ ਇਹ ਲੜ ਲਈ ਹੈ ਵਿਚਾਰੀ ਤੇਰੇ ਵਿਆਹ ਕੇ ਆਈ ਹੈ ਇਹਦਾ ਖਿਆਲ ਰੱਖੀ ਇਹਦੇ ਇਸ ਗੱਲ ਚੋਂ ਕੀ ਮਿਲਿਆ ਭਲਾ ਬੋਲੋ ਗਿਆਨ ਮਿਲ ਗਿਆ ਬਸ ਲੈ ਉਹਨੇ ਮਾਂ ਦੀ ਸੁਣ ਕੇ ਹੀ ਸਾਰੀ ਜ਼ਿੰਦਗੀ ਇੱਕ ਨਾਲ ਹੀ ਲੰਘਾ ਦਿੱਤੀ 50 ਸਾਲ ਦਾ ਵਿਆਹ ਆ ਮੁੜ ਕੇ ਕਿਸੇ ਕੰਨੀ ਵੇਖਿਆ ਵੀ ਨਹੀਂ ਆਖੋ ਸਤਨਾਮ ਉਹ ਇੰਨੇ ਨਾਲ ਹੀ ਲੈ ਗਿਆ ਇੰਨੇ ਨਾਲ ਹੀ ਲੈ ਗਿਆ ਕਈਆਂ ਨੂੰ 50 ਸ਼ਬਦ ਸੁਣਾਤੇ ਇਸ ਵਿਸ਼ੇ ਤੇ ਤਾਂ ਵੀ ਨਹੀਂ ਸਮਝ ਆਈ ਦਿਮਾਗ 'ਚ ਬੈਠੀ ਦੀ ਗੱਲ ਕਈਆਂ ਦੇ ਐਂ ਪੈ ਜਾਂਦੇ ਜਿਹਨੇ ਲੈਣਾ ਹੈ ਗੱਲ ਸਮਝਣੀ ਹੈ ਉਹ ਤੇ ਪਿਓ ਨੇ ਇੱਕ ਲਫ਼ਜ਼ ਕਹਿਤਾ ਨਾ ਜਿੱਦੇ ਧੋਖਾ ਨਹੀਂ ਪੁੱਤ ਕਰਨਾ ਆਪਾਂ ਕਿਸੇ ਨਾਲ ਲੈ ਇੰਨੇ ਨਾਲ ਹੀ ਬਣੀ ਤੇ ਕਈਆਂ ਨੂੰ ਧੋਖੇ ਦੇ ਸੰਬੰਧ 'ਚ ਜਿੰਨੇ ਮਰਜ਼ੀ ਸ਼ਬਦ ਸੁਣਾ ਦਿਓ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ ਗੁਰ ਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ ਪਰਾਇਆ ਹੱਕ ਖਾਣਾ ਭਾਈ ਗਲਤ ਹੈ ਮੁਸਲਮਾਨ ਖਾਵੇ ਉਦਾਂ ਕਹੇ ਮੈਂ ਸੂਰ ਨਹੀਂ ਖਾਂਦਾ ਪਰ ਜੇ ਪਰਾਇਆ ਹੱਕ ਖਾਣਾ ਕਹਿੰਦੇ ਸੂਰ ਤੂੰ ਬੋਲੋ ਖਾਣਾ ਹੈ ਤੇ ਜੇ ਹਿੰਦੂ ਕਹੇ ਵੀ ਮੈਂ ਤੇ ਨਹੀਂ ਜੀ ਪਰਾਇਆ ਹੱਕ ਖਾਂਦਾ ਜੇ ਹਿੰਦੂ ਕਹੇ ਮੈਂ ਗਾਂ ਨਹੀਂ ਖਾਂਦਾ ਪਰ ਜੇ ਕਿਸੇ ਦਾ ਪਰਾਇਆ ਹੱਕ ਖਾਂਦਾ ਹੈ ਗਰੀਬ ਦੀ ਕਮਾਈ ਖੂਨ ਪਸੀਨੇ ਦੀ ਜਦੋਂ ਤੁਸੀਂ ਚੱਟ ਕਰ ਗਏ ਖੂਨ ਪਸੀਨੇ ਦੀ ਕਮਾਈ ਚੱਟ ਕਰ ਗਏ ਤੇ ਫਿਰ ਖੂਨ ਪੀਣਾ ਨਹੀਂ ਹੈ ਅਗਲੇ ਦਾ ਚਲੋ ਮੰਨ ਲਓ ਤੁਹਾਡੇ ਭਈਆ ਰੱਖਿਆ ਤੁਸੀਂ ਰੱਖ ਕੇ ਸਾਲ ਮੁੜ ਕੇ ਮਾਰੋ ਲੱਤ ਭੱਜਾ ਇੱਥੋਂ ਕੋਈ ਪੈਸੇ ਨਹੀਂ ਅਗਲੇ ਦਾ 50,000 ਖਾ ਗਿਆ ਖੂਨ ਪੀ ਗਿਆ ਤੂੰ ਉਹਦਾ ਇਹ ਘੱਟ ਹੈ ਕਿਤੇ ਫਿਰ ਕਹਿੰਦਾ ਵੈਜੀਟੇਰੀਅਨ ਆ ਖੂਨ ਪੀਣਿਆ ਤੂੰ ਵੈਜੀਟੇਰੀਅਨ ਕਿੱਥੋਂ ਹੋ ਗਿਆ ਤੂੰ ਵੈਜੀਟੇਰੀਅਨ ਕਿੱਥੋਂ ਹੋ ਗਿਆ ਇਹ ਡੈਫੀਨੇਸ਼ਨ ਗਲਤ ਹੈ ਵੈਜੀਟੇਰੀਅਨ ਦੀ ਜਿਹੜੇ ਬੰਦੇ ਕਿਸੇ ਦਾ ਹੱਕ ਖਾਂਦੇ ਆ ਕਿਸੇ ਦਾ ਹੱਕ ਖਾਣਾ ਉਹਦੀ ਖੂਨ ਪਸੀਨੇ ਦੀ ਕਮਾਈ ਖਾ ਰਿਹਾ ਰੱਜ ਰੱਜ ਕੇ ਦਿਖਾਵਾ ਕਰਦਾ ਵੈਜੀਟੇਰੀਅਨ ਹੋਣ ਦਾ ਅਸੀਂ ਜੀ ਮਾਸ ਨਹੀਂ ਖਾਂਦੇ ਅਸੀਂ ਸ਼ਾਕਾਹਾਰੀ ਹੁੰਦੇ ਹਾਂ ਤੂੰ ਕਿੱਧਰੋਂ ਸ਼ਾਕਾਹਾਰੀ ਹੋ ਗਿਆ ਕਿਸੇ ਦਾ ਕੋਈ ਵੀ ਬੰਦਾ ਜਦੋਂ ਖੂਨ ਪੀਂਦਾ ਹੈ ਇਹਦੇ ਤੋਂ ਗੁਰੇਜ਼ ਕਰੋ ਆ ਆ ਆ ਮਾਸ ਤੋਂ ਬਚੋ ਜੇ ਬਚਣਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਸੀ ਉਹ ਜਦੋਂ ਬ੍ਰਹਮ ਭੋਜ ਅਖੇ ਬ੍ਰਹਮ ਭੋਜ ਮਲਕ ਭਾਗੋ ਨੂੰ ਕਿਹਾ ਨਹੀਂ ਸੀ ਜਾ ਕੇ ਵੀ ਕਿਹੜਾ ਭੋਜਨ ਚੱਕੀ ਫਿਰਦਾ ਤੂੰ ਕਹਿੰਦਾ ਜੀ ਭੋਜਨ ਛਕੋ ਜੀ ਸਾਰੇ ਬ੍ਰਹਮਣ ਇਕੱਠੇ ਬੈਠੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਤੇ ਬਦਬੂ ਆਉਂਦੀ ਹੈ ਕਾਹਦੀ ਆਉਂਦੀ ਸੀ ਭਲਾ ਫਿਰ ਉੱਥੇ ਉਹ ਖੂਨ ਪਸੀਨਾ ਲੋਕਾਂ ਦਾ ਉਹ ਐ ਨਹੀਂ ਵੀ ਬਦਬੂ ਆਉਂਦੀ ਹੈ ਆਉਂਦੀ ਸੀ ਕਿਤੇ ਰੋਟੀ ਚੋਂ ਮੁਸ਼ਕ ਆਉਂਦਾ ਕਿਤੇ ਖੂਨ ਦਾ ਭਾਵ ਉਹਨਾਂ ਨੂੰ ਪਤਾ ਹੈ ਵੀ ਮੈਨੂੰ ਤੇ ਤੇਰਾ ਜਿਹੜਾ ਖਾਣਾ ਹੈ ਮੈਨੂੰ ਤੇ ਇਹਦੇ ਚੋਂ ਖੂਨ ਦਿਸਦਾ ਖੂਨ ਮੈਨੂੰ ਤੇ ਖੂਨ ਦਿਸਦਾ ਹੈ ਫਲਾਣੇ ਫਲਾਣੇ ਦਾ ਹੱਕ ਖਾਧਾ ਨਹੀਂ ਉਹ ਫਲਾਣੇ ਦਾ ਹੱਕ ਖਾਧਾ ਨਹੀਂ ਉਹਦੇ ਨਾਲ ਧੱਕਾ ਕਰਿਆ ਨਹੀਂ ਤੈਂ ਉਹਦਾ ਪੈਸਾ ਲੁੱਟਿਆ ਨਹੀਂ ਤੈਂ ਉਹਦੇ ਮੋੜੇ ਆ ਤੈਂ ਕੱਲੀ ਕੱਲੀ ਗੱਲ ਜਦੋਂ ਐ ਸਾਹਮਣੇ ਲਿਆ ਕੇ ਰੱਖਦੀ ਮਲਕ ਭਾਗੋ ਕੱਲੇ ਨੂੰ ਨਹੀਂ ਸਾਰਿਆਂ ਨੂੰ ਹੀ ਰੋਟੀ ਚੋਂ ਕੀ ਦਿਸਣ ਲੱਗ ਪਿਆ ਬੋਲੋ ਖੂਨ ਦਿਸਦਾ ਐ ਨਹੀਂ ਵੀ ਖੂਨ ਦਿਸਿਆ ਸੀ ਐ ਨਹੀਂ ਵੀ ਐ ਹੱਥ ਐ ਰੋਟੀਆਂ ਭੁੱਤੀਆਂ ਇੱਕ ਚੋਂ ਦੁੱਧ ਨਿਕਲਣ ਲੱਗ ਪਿਆ ਇੱਕ ਚੋਂ ਖੂਨ ਨਿਕਲਣ ਲੱਗ ਪਿਆ ਐ ਨਹੀਂ ਹੁੰਦਾ ਗੱਲ ਨੂੰ ਸਮਝਣਾ ਪੈਣਾ ਪਿਆ ਪੰਗਤੀ ਗਾਓ ਹੱਕ ਪਰਾਇਆ ਨਾਨਕਾ ਫਿਰ ਆਪਾਂ ਗੱਲ ਕਰਦੇ ਨਾਲ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਹਿੰਦੂ ਕਹਿੰਦੇ ਆ ਅਸੀਂ ਗਾਂ ਨਹੀਂ ਖਾਂਦੇ ਤੇ ਮੁਸਲਮਾਨ ਕਹਿੰਦੇ ਆ ਵੀ ਅਸੀਂ ਸੂਰ ਨਹੀਂ ਖਾਂਦੇ ਨਹੀਂ ਕਹਿੰਦੇ ਕਿ ਸੂਰ ਨਹੀਂ ਖਾਂਦੇ ਅਸੀਂ ਉਹ ਕਹਿੰਦੇ ਅਸੀਂ ਗਾਂ ਨਹੀਂ ਖਾਂਦੇ ਉਹ ਕਹਿੰਦੇ ਅਸੀਂ ਸੂਰ ਨਹੀਂ ਖਾਂਦੇ ਧਿਆਨ ਨਾਲ ਸੁਣਿਓ ਜਦੋਂ ਐ ਕਹਿੰਦੇ ਐ ਤੇ ਜਿਹੜਾ ਬੰਦਾ ਪਰਾਇਆ ਹੱਕ ਖਾਂਦਾ ਕਹਿੰਦੇ ਗਾਂ ਖਾਧੀ ਗਈ ਉਹ ਹਿੰਦੂ ਆ ਬਣਿਆ ਨਾ ਫਿਰ ਮੈਂ ਗਾਂ ਨਹੀਂ ਖਾਂਦਾ ਤੂੰ ਗਾਂ ਦਾ ਮਾਸ ਖਾ ਲਿਆ ਤੇ ਮੁਸਲਮਾਨ ਕਹੇ ਮੈਂ ਪਰਾਇਆ ਹੱਕ ਖਾਊ ਪਰਾਇਆ ਹੱਕ ਖਾਂਦਾ ਹੈ ਤੇ ਐਵੇਂ ਪਰਹੇਜ਼ ਨਾ ਕਰ ਵੀ ਤੂੰ ਸੂਰ ਨਹੀਂ ਖਾਂਦਾ ਤੂੰ ਸੂਰ ਖਾ ਲਿਆ ਖਾਧਾ ਗਿਆ ਤੇਰਾ ਹੁਣ ਐ ਕਹਿ ਹੁਣ ਜਦੋਂ ਗੁਰੂ ਸਾਹਿਬ ਨੇ ਐ ਗੱਲ ਕੀਤੀ ਹੈ ਸਾਰਿਆਂ ਨੂੰ ਮਲਕ ਭਾਗੋ ਦੀਆਂ ਪੂੜੀਆਂ ਚੋਂ ਕੀ ਦਿਸਣ ਲੱਗ ਪਿਆ ਖੂਨ ਤੇ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਚੋਂ ਕੀ ਦਿਸਣ ਲੱਗ ਪਿਆ ਦੁੱਧ ਐ ਵਿਖਾਤਾ ਸਾਹਮਣੇ ਜਿਵੇਂ ਆਪਾਂ ਕਈ ਵਾਰੀ ਕਹਿਣ ਚ ਆ ਜਾਂਦੀ ਯਾਰ ਇਹ ਗੱਲਾਂ ਕਈ ਕਹਿਣ ਚ ਆਉਂਦੀਆਂ ਜਦੋਂ ਆਪਾਂ ਇਹ ਨਹੀਂ ਕਹਿੰਦੇ ਯਾਰ ਦੁੱਧ ਦਾ ਦੁੱਧ ਕਰਤਾ ਪਾਣੀ ਦਾ ਪਾਣੀ ਕਰਤਾ ਐ ਨਹੀਂ ਕਹਿੰਦੇ ਕਈ ਵਾਰੀ ਵਿਆਹ ਕਰਤਾ ਸਾਹਮਣੇ ਵਿਖਾਤਾ ਜਦੋਂ ਗੱਲ ਚੱਲੀ ਨਾ ਸਾਹਮਣੇ ਵਿਖਾਤਾ ਹੁਣ ਜਦੋਂ ਚਿੱਤਰਕਾਰ ਨੇ ਫੋਟੋ ਬਣਾਈ ਉਹਨੂੰ ਕਿਹਾ ਵੀ ਤੇਰਾ ਚਿੱਤਰ ਹੈ ਜਿਹੜਾ ਬੋਲਣਾ ਚਾਹੀਦਾ ਚਿੱਤਰ ਬਣਾਉਣ ਵਾਲੇ ਨੂੰ ਸਮਝਾਇਆ ਜਾਂਦਾ ਵੀ ਤੇਰਾ ਚਿੱਤਰ ਕੱਲੀ ਫੋਟੋ ਨਾ ਹੋਵੇ, ਇਹ ਇਤਿਹਾਸ ਵੀ ਹੋਵੇ, ਦੱਸ ਕਿਵੇਂ ਸਮਝਾਏਗਾ ਚਿੱਤਰਕਾਰ ਨੇ? ਫਿਰ ਜਦੋਂ ਇਹਨੂੰ ਬਣਾਉਣਾ ਹੈ ਕਿਸੇ ਕਿਸੇ ਕਾਗਜ਼ ਦੇ ਉੱਤੇ ਚਿਤਰਨ ਕਰਨਾ ਹੈ, ਕਲਾਕਾਰ ਬੰਦਾ ਹੈ ਉਹ, ਉਹਨੇ ਫਿਰ ਐ ਗੁਰੂ ਸਾਹਿਬ ਨੇ ਇੱਕ ਹੱਥ 'ਚ ਰੋਟੀ ਇੱਕ ਹੱਥ ਵਿੱਚ ਪੂੜੀਆਂ ਫੜਾਤੀਆਂ ਤੇ ਖੂਨ ਦੀਆਂ ਬੂੰਦਾਂ ਚੱਲਦੀਆਂ ਵਿਖਾਤੀਆਂ ਵੀ ਸਾਡੇ ਵਰਗਾ ਬੰਦਾ ਸਮਝ ਸਕੇ। ਐ ਨਹੀਂ ਵੀ ਸੱਚੀ ਮੁੱਚੀ ਖੂਨ ਨਿਕਲਣ ਲੱਗ ਜਾਂਦਾ ਰੋਟੀਆਂ 'ਚ, ਰੋਟੀਆਂ ਤੇ ਰੋਟੀਆਂ ਵਰਗੀਆਂ ਹੁੰਦੀਆਂ ਭਾਈ, ਰੋਟੀ 'ਚੋਂ ਖੂਨ ਨਹੀਂ ਨਿਕਲਦਾ ਪਰ ਵਿਖਾਤਾ ਦਿਸਣ ਲੱਗ ਪਿਆ। ਪਰਾਇਆ ਹੱਕ ਖਾਣ ਵਾਲਾ ਬੰਦਾ ਦਾਵਾ ਨਾ ਕਰੇ ਕਿ ਮੈਂ ਵੈਜੀਟੇਰੀਅਨ ਹਾਂ, ਮੈਂ ਸ਼ਾਕਾਹਾਰੀ ਹਾਂ। ਇਹ ਛੱਡੋ, ਮਹਾਰਾਜ ਕਹਿੰਦੇ ਮਾਸ ਖਾ ਰਿਹਾ ਹੈ, ਕੂੜ ਬੋਲ ਮੁਰਦਾਰ ਖਾਏ। ਜਿਹੜਾ ਕਹਿੰਦੇ ਝੂਠ ਬੋਲਦਾ ਇਹ ਵੀ ਕਹਿੰਦੇ ਮੁਰਦਾ ਖਾਂਦਾ, ਜਿਹੜਾ ਝੂਠ ਬੋਲਦਾ ਉਹ ਵੀ ਮੁਰਦਾਰ ਖਾ ਰਿਹਾ। ਇਹ ਇਹ ਛੱਡੋ ਖਾਣਾ, ਗੱਲ ਗੱਲ ਤੇ ਆਪਾਂ ਝੂਠ ਬੋਲਦੇ ਆ, ਝੂਠ ਬੋਲ ਕੇ ਠੱਗੀਆਂ ਮਾਰਦੇ ਆ। ਇੱਕ ਹੋਰ ਵੀ ਕਹਿੰਦੇ ਠੱਗ ਖਾਧਾ ਮੁਰਦਾਰ, ਜਿਹੜਾ ਕਿਸੇ ਨਾਲ ਠੱਗੀ ਮਾਰਦਾ ਉਹ ਵੀ ਮਾਸ ਖਾਂਦਾ, ਠੱਗੀ ਮਾਰਨ ਵਾਲਾ ਬੰਦਾ ਵੀ ਮਾਸ ਖਾਂਦਾ, ਝੂਠ ਬੋਲਣ ਵਾਲਾ ਬੰਦਾ ਵੀ ਮਾਸ ਖਾਂਦਾ, ਪਰਾਇਆ ਹੱਕ ਖਾਣ ਵਾਲਾ ਵੀ ਮਾਸ ਖਾਂਦਾ। ਇਹ ਵੈਜੀਟੇਰੀਅਨ ਕਦੋਂ ਬਣਨਾ ਪਿਆਰਿਓ ਆਪਾਂ ਇਹ ਦੱਸੋ। ਆਹ ਦੂਜਾ ਤੇ ਛੱਡੀ ਫਿਰਦੇ ਆ, ਦੂਜਾ ਆਹ ਕਦੋਂ ਛੱਡਣਾ? ਇਹਦੇ 'ਚ ਤੇ ਸਾਡੇ ਵਾਲੇ ਬਾਬੇ ਵੀ ਘੱਟ ਨਹੀਂ, ਆਖੋ ਸਤਨਾਮ, ਇਹਦੇ 'ਚ ਤੇ ਸਾਡੇ ਵਰਗੇ ਵੀ ਫਸ ਜਾਣਗੇ। ਆ ਠੱਗੀਆਂ ਵਾਲੇ 'ਚ ਤੇ ਸਾਡੇ ਵਰਗੇ ਵੀ ਫਸਣਗੇ ਕਿ ਨਹੀਂ ਫਸਣਗੇ? ਮੈਨੂੰ ਲੱਗਦਾ ਜ਼ਿਆਦਾ ਫਸਣਗੇ, ਜ਼ਿਆਦਾ ਜ਼ਿਆਦਾ ਕੰਮ ਖਰਾਬ ਹੋ ਜਾਣਾ। ਤਾਂ ਕਰਕੇ ਗੱਲ ਤੇ ਸਾਰੀ ਮਨ ਦੀ ਹੈ, ਸੁਰਤ ਦੀ ਹੈ। ਤਨ ਵਾਲੇ ਮਾਸ ਦੀ ਗੱਲ ਤੇ ਕਰ ਲਈ, ਜਿਹੜਾ ਦੰਦਾਂ ਨਾਲ ਖਾਧਾ ਜਾਂਦਾ ਹੈ ਇਹਦੀ ਗੱਲ ਤੇ ਕਰ ਲਈ, ਦੂਜੇ ਦੀ ਵੀ ਕਰੋ, ਸੁਰਤ ਦੀ ਕਰੋ, ਮਨ ਦੀ ਕਰੋ। ਉਸ ਟੌਪਿਕ ਨੂੰ ਵੀ ਲੈ ਕੇ ਆਓ ਸਾਹਮਣੇ, ਇਹਦੇ 'ਚ ਤੇ ਅਸੀਂ ਜ਼ਿਆਦਾ ਫਸ ਜਾਂਗੇ ਸਾਡੇ ਵਰਗੇ। ਤਾਂ ਕਰਕੇ ਪਿਆਰਿਓ ਇਸ ਗੱਲ ਦਾ ਖਿਆਲ ਰੱਖੋ। ਤੇ ਜਿਹੜੀ ਗੱਲ ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਹਰ ਵਾਰੀ ਬੇਨਤੀ ਕਰੀਦੀ ਹੈ ਵੀ ਉਦਾਂ ਅਸੀਂ ਵੱਡੇ ਬਣੇ ਫਿਰਦੇ ਹਾਂ ਆਪਣੇ ਆਪ ਨੂੰ, ਪਰ ਗੁਰੂ ਸਾਹਿਬ ਭੰਗ ਪੀਂਦੇ ਹੈ, ਗੁਰੂ ਨੂੰ ਭੰਗੀ ਬਣਾਉਂਦੇ ਹਾਂ, ਗੁਰੂ ਸਾਹਿਬ ਨੂੰ ਭੋਗ ਲੱਗਦਾ ਜੀ, ਉਹ ਬੱਕਰਾ ਵੱਢ ਕੇ ਫਿਰ ਸਿੱਧਾ ਹੀ ਅੰਦਰ ਲੈ ਜਾਂਦੇ, ਸ਼ਸਤਰਾਂ ਨੂੰ ਵੀ ਟਿੱਕੇ ਲਾ ਕੇ ਆਵਾਂਗੇ ਹੁਣ, ਸ਼ਸਤਰ ਖੂਨ ਪੀਂਦੇ ਆ। ਤੇ ਗੁਰੂ ਗ੍ਰੰਥ ਸਾਹਿਬ 'ਚ ਇਹਦੇ ਬਾਰੇ ਕੀ ਲਿਖਿਆ, ਕਾਹਦੇ 'ਚ ਲਿਖਿਆ ਜੀ? ਗੁਰੂ ਤੇ ਮੰਨਣੀ ਕਿਹਦੀ ਚਾਹੀਦੀ ਹੈ? ਲੱਖ ਕਹੀ ਜਾਵੇ ਕੋਈ ਜਿੰਨਾ ਮਰਜ਼ੀ, ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਇਹ ਗਲਤ ਹੈ, ਖਾਣਾ ਆਪ ਹੁੰਦਾ ਹੈ। ਤੇ ਜਦੋਂ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਮੰਦਰਾਂ 'ਚ ਰਹਿਣ ਵਾਲੇ ਹੋ, ਮੰਦਰਾਂ ਵਿੱਚ ਧਰਮ, ਮੰਦਰ ਦਾ ਅਰਥ ਹੈ ਧਰਮ ਸਥਾਨ, ਧਰਮ ਸਥਾਨਾਂ ਤੇ ਬੱਕਰੇ ਵੱਢਣ ਵਾਲੇ ਹੋ, ਤੁਹਾਡੇ ਤੇ ਕਸਾਈ ਵਿੱਚ ਫਰਕ ਕੀ ਹੈ? ਹੱਦ ਹੋ ਗਈ ਤੁਹਾਡੇ ਵਾਲੀ, ਆਪਣੇ ਆਪ ਨੂੰ ਧਰਮੀ ਬਣ ਗਏ ਵੱਢ ਕੇ ਬੱਕਰਾ, ਤੇ ਜਿਹੜਾ ਬਾਹਰ ਵੱਢਦਾ ਉਹਨੂੰ ਕਸਾਈ ਬਣਾ ਦਿੱਤਾ, ਹੱਦ ਹੋ ਗਈ ਤੁਹਾਡੇ ਵਾਲੀ, ਆਪ ਹੀ ਫੈਸਲਾ ਕਰ ਲਿਆ ਤੁਸੀਂ, ਕੰਮ ਤੇ ਦੋਵੇਂ ਇੱਕੋ ਜਿਹਾ ਕਰਦੇ ਹੋ। ਸੁਣੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਜੀ ਬਦੋ ਸੋ ਧਰਮ ਕਰ ਥਾਪੋ, ਜੀ ਵੱਢਿਆ ਤੇ ਪੇਸ਼ ਕੀ ਕੀਤਾ, ਥਾਪਿਆ ਕੀ, ਪੇਸ਼ ਕੀ ਕਰਤਾ ਲੋਕਾਂ ਸਾਹਮਣੇ ਵੀ ਮੈਂ ਕੀ ਕੀਤਾ, ਧਰਮ ਦਾ ਕੰਮ ਪੇਸ਼ ਐ ਕਰਤਾ ਵੀ ਧਰਮ ਦਾ ਕੰਮ ਕੀਤਾ ਤੈਂ। ਤੇ ਜੇ ਇਹ ਧਰਮ ਹੈ ਫਿਰ ਅਧਰਮ ਕਿਹਨੂੰ ਕਹਿੰਦੇ ਹੈ? ਜੇ ਇਹ ਪਾਪ ਪੁੰਨ ਹੈ ਤੇ ਪਾਪ ਕਿਹਨੂੰ ਕਹਿੰਦੇ ਹੈ? ਜੇ ਇਹ ਸਹੀ ਹੈ ਫਿਰ ਗਲਤ ਕਿਹਨੂੰ ਕਹਿੰਦੇ ਹੈ? ਅੱਗੇ ਫਿਰ ਸੁਣੋ ਦੁਬਾਰਾ ਪੂਰੀ ਗੱਲ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕਉ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਕਹਿੰਦੇ ਆਪਣੇ ਆਪ ਨੂੰ ਬਣ ਗਿਆ ਮੁਨੀਵਰ ਧਰਮੀ, ਤੇ ਦੂਜੇ ਨੂੰ ਕੀ ਬਣਾ ਦਿੱਤਾ? ਕਸਾਈ। ਲੈ ਹੱਦ ਹੋ ਗਈ, ਆਪ ਹੀ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦੇ ਹੋ ਸਾਰਾ ਕੁਛ, ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ, ਪਰ ਧਰਮ ਦੇ ਨਾਂ ਤੇ ਬੰਦਾ ਪ੍ਰਵਾਨ ਕਰ ਲੈਂਦਾ ਹੈ, ਧਰਮ ਦੇ ਨਾਂ ਤੇ ਹਜ਼ਮ ਕਰ ਲੈਂਦਾ ਹੈ। ਜਿਹੜੀ ਚੀਜ਼ ਕਦੇ ਹਜ਼ਮ ਨਹੀਂ ਹੁੰਦੀ ਉਹਨੂੰ ਧਰਮ ਦੀ ਪੂੜੀ 'ਚ ਲਪੇਟ ਕੇ ਦੇ ਦਿਓ, ਉਹਦੀ ਹਜ਼ਮ ਹੋ ਜਾਂਦੀ ਹੈ। ਜਿਵੇਂ ਕੌੜੀ ਕੌੜੀ ਗੋਲੀ ਉੱਤੇ ਮਿੱਠਾ ਲਾ ਦਿੰਦੇ ਆ ਨਾ, ਵੀ ਕੌੜੀ ਦਵਾਈ ਦੇ ਉੱਤੇ ਗੋਲੀ ਦੇ ਉੱਤੇ ਜਦੋਂ ਮਿੱਠਾ ਚਾੜ੍ਹ ਦੋ ਲੇਪ ਚਾੜ੍ਹ ਦੋ ਬੰਦਾ ਖੁਸ਼ ਹੋ ਕੇ ਖਾ ਜਾਂਦਾ ਹੈ ਇਸੇ ਤਰ੍ਹਾਂ ਚੀਜ਼ਾਂ ਬਹੁਤ ਕੌੜੀਆਂ ਜ਼ਹਿਰ ਦਿੱਤੀ ਇਹਨਾਂ ਨੇ ਪਰ ਧਰਮ ਦੀ ਪੁੜੀ 'ਚ ਲਪੇਟ ਦਿੰਦੇ ਨੇ ਤੇ ਜਦੋਂ ਧਰਮ ਦੀ ਪੁੜੀ ਵਿੱਚ ਜ਼ਹਿਰ ਹੁਣ ਹਿੰਮਤ ਪੈਦਾ ਹੋ ਰਹੀ ਹੈ ਲੋਕਾਂ 'ਚ ਜਦੋਂ ਆ ਗੱਲਾਂ ਸਟੇਜਾਂ ਤੇ ਕਰੀਦੀਆਂ ਨੇ ਕਈ ਵਾਰੀ ਤੇ ਨਹੀਂ ਮਨ ਕਰਦਾ ਹੁੰਦਾ ਪਰ ਫਿਰ ਹੁੰਦਾ ਵੀ ਯਾਰ ਕਰੋ ਜਦੋਂ ਅਸੀਂ ਸਟੇਜਾਂ ਤੇ ਆਪਾਂ ਮੈਂ ਬੋਲਦਾ ਹਾਂ ਹੋਰ ਵੀਰ ਸਾਡੇ ਬੋਲਦੇ ਐ ਉਹਦੇ ਤੋਂ ਕਿੰਨੇ ਬੰਦੇ ਅੱਗੇ ਲੱਗ ਕੇ ਫਿਰ ਅੱਗੇ ਕਿੰਨੇ ਬੋਲਣ ਲੱਗ ਪੈਂਦੇ ਕਿੰਨੇ ਨੌਜਵਾਨ ਨੇ ਜਿਨ੍ਹਾਂ ਦੇ ਦਿਮਾਗ 'ਚ ਆਉਂਦੀ ਹੈ ਵੀ ਗੱਲ ਤਾਂ ਠੀਕ ਹੈ ਯਾਰ ਆਪਾਂ 50,000 'ਚ ਬੋਲੋ 10,000 'ਚ ਬੋਲੋ ਫਿਰ ਬੰਦਾ 10 'ਚ ਬੋਲਣ ਜੋਗਾ ਹੋ ਜਾਂਦਾ ਕੋਈ ਬੰਦਾ ਇਕੱਲੇ ਬੰਦੇ ਸਾਹਮਣੇ ਖੜ ਕੇ ਬੋਲਦਾ ਵੀ ਯਾਰ ਗਲਤ ਹੈ ਠੀਕ ਕਰੋ ਇਹਨੂੰ ਤਾਂ ਕਰਕੇ ਗੱਲ ਚੱਲੀ ਸੀ ਲੋਹੜੀ ਦੀ ਵੀ ਲੋਹੜੀ ਹੈ ਨਾ ਜਿਹੜੀ ਇਹ ਕਈ ਤਿਉਹਾਰ ਸਾਡੇ ਵਿੱਚ ਵਾੜੇ ਗਏ ਹੈ ਕਈ ਵਾੜੇ ਗਏ ਹੈ ਸਾਡੇ ਵਿੱਚ ਤਿਉਹਾਰ ਸੋ ਇਸੇ ਤਰ੍ਹਾਂ ਇਹ ਸਾਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਠੀਕ ਹੈ ਬਾਕੀ ਤੇ ਆ ਮੇਰੇ ਨਾਲ ਸਿੰਘ ਹੈ ਡਰਾਈਵਰ ਮੇਰਾ ਗੱਡੀ 'ਚ ਗੱਲ ਕਰਦੇ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਕਹਿੰਦੇ ਰਾਤ ਮੈਂ ਕਿਹਾ ਗਿਆ ਸੀ ਘਰੇ ਕਹਿੰਦੇ ਗਏ ਸੀ ਕਾਹਦੇ ਸਾਡੇ ਕਹਿੰਦੇ ਪਹਿਲਾਂ ਸਵੇਰੇ ਪਾਠ ਦਾ ਭੋਗ ਪੈ ਗਿਆ ਰਾਤ ਨੂੰ ਡੀਜੇ ਲਾ ਲਿਆ ਸਵੇਰੇ ਖੰਡ ਪਾਠ ਸੀ ਸਵੇਰੇ ਪਾਠ ਚੱਲਦਾ ਸੀ ਉਦੋਂ ਤੇ ਘੱਟ ਪਹੁੰਚਦੇ ਨੇ ਉੱਥੇ ਅੰਦਰ ਤੇ ਘੱਟ ਹੀ ਜਾਂਦੇ ਨੇ ਡੀਜੇ ਵੇਲੇ ਸਾਰਾ ਲਾਣਾ ਪਹੁੰਚਿਆ ਹੋਇਆ ਹੁੰਦਾ ਕਹਿੰਦੇ ਉੱਥੇ ਸਾਰੇ ਪਹੁੰਚ ਗਏ ਇਦਾਂ ਹੀ ਹੁੰਦਾ ਨਾ ਸਾਡੇ ਘਰ ਫਿਰ ਕਹਿੰਦੇ 12 ਵਜੇ ਤੱਕ ਕੰਮ ਚੱਲੀ ਗਿਆ ਮੁੜ ਕੇ ਲੜਾਈ ਪੈ ਗਈ ਤੇ ਹੁਣ ਫਿਰ ਕਹਿੰਦੇ ਸਾਰਾ ਟੱਬਰ ਥਾਣੇ 'ਚ ਲੋਹੜੀ ਮਨਾ ਰਿਹਾ ਅੱਜ ਕਹਿੰਦੇ ਸਾਰੇ ਥਾਣੇ ਨੇ ਗਵਾਂਢੀ ਵੀ ਥਾਣੇ ਨੇ ਉਹ ਟੱਬਰ ਵੀ ਥਾਣੇ ਬੈਠਾ ਕਹਿੰਦੇ ਮਨਾ ਲਓ ਲੋਹੜੀ ਆਹ ਹਾਲ ਸਾਡਾ ਹੋਇਆ ਵਾ, ਇੰਨੀਆਂ ਲੜਾਈਆਂ ਝਗੜੇ, ਇਹੋ ਜਿਹਾ ਪੀਣਾ ਖਾਣਾ ਸਿਸਟਮ ਸਾਡਾ ਵਿਗੜਦਾ। ਪਿਆਰਿਓ ਧਿਆਨ ਰੱਖੋ, ਸਮਾਜ ਬਦਲੇਗਾ ਜ਼ਰੂਰ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਤੁਹਾਨੂੰ ਹਿੰਮਤ ਕਰਨੀ ਪੈਣੀ ਹੈ। ਆਪਣੇ ਤੋਂ ਸ਼ੁਰੂ ਕਰੀਏ, ਆਪਾਂ ਸ਼ੁਰੂ ਕਰਾਂਗੇ, ਆਪਣੇ ਬੱਚੇ ਅਗਲੇ ਬੱਚੇ, ਤੇ ਉਹਨਾਂ ਨੇ ਕਹਿਣਾ ਵੀ ਠੀਕ ਹੈ ਭਾਈ ਗਲਤ ਹੈ, ਆਪਾਂ ਨਹੀਂ ਕਰਦੇ। ਇੱਕ ਛੱਡੋ ਹੌਲੀ ਹੌਲੀ, ਅਖੰਡ ਪਾਠ ਸਾਹਿਬ ਜੇ ਕਰਾਇਆ ਭਾਈ ਪਾਠ ਕਰਾਇਆ ਤੇ ਬੈਠ ਕੇ ਬਾਣੀ ਸੁਣੋ, ਆਪ ਬਾਣੀ ਕੋਲੇ ਬਹਿ ਕੇ ਸੁਣਿਆ ਕਰੋ। ਸਵੇਰੇ ਜਿਹੜੇ ਘਰ ਦੇ ਵਿੱਚ ਪਾਠ ਸੀ, ਸ਼ਾਮ ਨੂੰ ਸ਼ਰਾਬ ਆ ਗਈ, ਡੱਬੇ ਖੁੱਲ ਗਏ, ਡੀਜੇ ਲੱਗ ਗਿਆ, ਤੇ ਸਾਡੇ ਵਰਗਿਆਂ ਨੂੰ ਪੁੱਛੋ ਪਾਠ ਭਾਈ ਤੂੰ ਕਿਉਂ ਕਰਾਉਣਾ ਹੈ, ਜਦੋਂ ਤੇ ਸੁਣਨਾ ਨਹੀਂ, ਕੋਈ ਆਉਣਾ ਨਹੀਂ, ਕੋਈ ਬਹਿਣਾ ਨਹੀਂ, ਤੇ ਸਾਡੇ ਵਰਗੇ ਪਤਾ ਫਿਰ ਐਂ ਜੇ ਚਲੋ ਭਾਈ ਘਰ ਤਾਂ ਪਵਿੱਤਰ ਹੋ ਹੀ ਜਾਂਦਾ ਨਾ, ਐਂ ਕਹਿ ਦੇਣਗੇ ਵੀ ਚੱਲ ਘਰ ਪਵਿੱਤਰ ਕਰ ਲਓ, ਤੇ ਦੱਸੋ ਫਿਰ ਸੋਫੇ ਪਵਿੱਤਰ ਹੁੰਦੇ ਆ, ਬੈੱਡ ਪਵਿੱਤਰ ਹੁੰਦੇ ਆ, ਫਰਸ਼ ਪਵਿੱਤਰ ਹੁੰਦਾ, ਤੇਰੇ ਲੱਗਾ ਘਰ ਪੱਥਰ ਪਵਿੱਤਰ ਕਰਦਾ, ਪਵਿੱਤਰ ਕਿਹੜੀ ਚੀਜ਼ ਹੁੰਦੀ ਹੈ? ਜਿਹੜੇ ਬੈੱਡ ਦੇ ਉੱਤੇ ਪ੍ਰਕਾਸ਼ ਸੀ ਉਸੇ ਬੈੱਡ ਦੇ ਉੱਤੇ ਬੋਤਲ ਖੋਲ ਕੇ ਬਹਿ ਗਿਆ। ਪਵਿੱਤਰ ਇੱਕੋ ਚੀਜ਼ ਹੁੰਦੀ ਹੈ ਜੀ, ਉਹ ਹੈ ਮਨ, ਮਾਈਂਡ। ਸਾਡਾ ਗੁਰੂ ਆਹ ਬਹੁਤ ਵਾਰ ਗੱਲ ਕਰਦਾ ਹੁੰਦਾ, ਸਾਡਾ ਗੁਰੂ ਦੇ ਹੈ ਕਿ ਗਿਆਨ ਹੈ, ਬੋਲੋ ਗਿਆਨ ਜੇਬ ਚ ਪੈਂਦਾ ਹੈ, ਝੋਲੀ ਚ ਪੈਂਦਾ ਹੈ ਕਿ ਇੱਥੇ ਪੈਂਦਾ ਹੈ? ਤੇ ਤੂੰ ਤੇ ਝੋਲੀ ਅੱਡ ਕੇ ਖੜ ਜਾਣਾ, ਇੱਥੇ ਝੋਲੀ ਚ ਪਾ ਦੋ ਜੀ, ਐ ਖੜਿਆ ਹੁੰਦਾ ਵੀ ਮਹਾਰਾਜ ਆਹ ਵੀ ਦੇ ਦੋ, ਆਹ ਵੀ ਦੇ ਦੋ। ਪਿਆਰਿਆ ਕਾਮਰੇਡਾਂ ਦੇ ਕੁਛ ਹੁੰਦਾ ਨੀ, ਪੁੱਤ ਕਾਮਰੇਡਾਂ ਦੇ ਹੁੰਦੇ ਆ ਕਿ ਨਹੀਂ ਹੁੰਦੇ? ਬੋਲੋ, ਜਿਹੜੇ ਰੱਬ ਨੂੰ ਮੰਨਦੇ ਹੀ ਨੀ, ਗੁਰਦੁਆਰੇ ਜਾਂਦੇ ਹੀ ਨੀ, ਉਹਨਾਂ ਦੇ ਬੱਚੇ ਨੀ ਹੁੰਦੇ? ਕੀ ਕਾਮਰੇਡਾਂ ਦੇ ਖੇਤਾਂ ਚ ਮੀਂਹ ਨੀ ਪੈਂਦਾ? ਕੀ ਕਾਮਰੇਡਾਂ ਦੇ ਨਿਆਣੇ ਬਾਹਰ ਪੜ੍ਹਨ ਨੀ ਜਾਂਦੇ? ਕੀ ਕਾਮਰੇਡਾਂ ਦੇ ਗੱਡੀਆਂ ਹੈ ਨੀ? ਕੀ ਕਾਮਰੇਡਾਂ ਦੀਆਂ ਕੋਠੀਆਂ ਨੀ ਬਣਦੀਆਂ? ਇਹ ਚੀਜ਼ਾਂ ਤੇ ਉਹਨਾਂ ਨੇ ਮੰਗੀਆਂ ਵੀ ਨਹੀਂ, ਉਹਨਾਂ ਨੂੰ ਫਿਰ ਵੀ ਮਿਲ ਗਈਆਂ। ਪੁੱਤ ਵੀ ਹੈ ਨੇ ਅਗਲੇ ਦੇ, ਘਰ ਵੀ ਹੈ, ਬਾਹਰ ਵੀ ਗਏ ਹੈ, ਫਿਰ ਇੱਥੋਂ ਕੀ ਮਿਲਦਾ? ਤੁਸੀਂ ਪੁੱਛੋਗੇ ਵੀ ਇਹ ਚੀਜ਼ਾਂ ਤਾਂ ਯਾਰ ਗਵਾਂਢੀ ਦੇ ਵੀ ਨੇ, ਮੇਰੇ ਵੀ ਨੇ, ਇੱਥੋਂ ਕੀ ਮਿਲਦਾ? ਇੱਥੋਂ ਮਿਲਦਾ ਗਿਆਨ, ਗਿਆਨ ਗੁਰੂ ਹੈ ਸਾਡਾ। ਆਹ ਗੱਲਾਂ ਇੱਥੋਂ ਮਿਲਦੀਆਂ ਜਿਹੜੀਆਂ ਅੱਖਾਂ ਖੋਲ ਦਿੰਦੀਆਂ, ਤੇ ਇਹ ਗਿਆਨ ਜਿਹੜਾ ਹੈ, ਇਹ ਗਿਆਨ ਝੋਲੀ ਚ ਨਹੀਂ ਪੈਂਦਾ, ਜੇਬ ਚ ਨਹੀਂ ਪੈਂਦਾ, ਬੁੱਕ ਚ ਨਹੀਂ ਪੈਣਾ, ਕੌਲੇ ਚ ਨਹੀਂ ਪੈ ਜਾਣਾ ਤੇਰੇ। ਇਹ ਗਿਆਨ ਕਿੱਥੇ ਪੈਂਦਾ? ਦਿਮਾਗ। ਜਿਹੜਾ ਬੱਚਾ ਜਾਂਦਾ ਹੈ ਭਾਈ ਤੁਹਾਡਾ ਪੜ੍ਹਨ, ਉਹ ਸਾਰਾ ਕੁਝ ਕਿੱਥੇ ਪਵਾ ਕੇ ਲਿਆਉਂਦਾ? ਪਰ ਇੱਥੇ ਪੈਂਦਾ ਦਿਮਾਗ। ਤੇ ਜੇ ਕਿਤੇ ਆਪਾਂ 5-7 ਸਾਲ ਐਂ ਲਾ ਦਈਏ ਜਿਵੇਂ ਸਾਡਾ ਬੱਚਾ ਜਾਂਦਾ, ਸਾਡਾ ਨਿਆਣਾ 5-7 ਸਾਲਾਂ ਚ ਅੰਗਰੇਜ਼ੀ ਬੋਲਣ ਲੱਗ ਜਾਂਦਾ ਕਿ ਨਹੀਂ ਲੱਗ ਜਾਂਦਾ? ਬੋਲੋ। ਤੇ ਆਪਾਂ ਵੀ ਗੁਰਮਤ ਬੋਲਣ ਲੱਗ ਜਾਂਦੇ ਜੇ ਕਿਤੇ ਇੱਥੇ ਪਵਾਇਆ ਹੁੰਦਾ। ਆਪਾਂ ਝੋਲੀਆਂ ਚੱਕੀ ਫਿਰਦੇ ਰਹੇ, ਇੱਥੇ ਕੌਲੇ ਚੱਕੀ ਫਿਰਦੇ ਆ, ਇੱਥੇ ਸਾਡਾ ਹਾਲ ਤਾਂ ਆ। ਜੇ ਆਪਾਂ ਵੀ ਦਿਮਾਗ ਲੈ ਕੇ ਜਾਂਦੇ ਜਿਵੇਂ ਸਾਡਾ ਬੱਚਾ, ਬੱਚੇ ਨੂੰ ਟੀਚਰ ਪਤਾ ਕੀ ਕਹਿੰਦੇ? ਕਾਕਾ ਇੱਧਰ ਧਿਆਨ ਨਾਲ ਸੁਣ, ਐ ਐ ਐ ਬੱਚੇ ਨੂੰ ਕਹਿੰਦੇ, ਸੁਣ ਬਈ ਧਿਆਨ ਨਾਲ, ਸੁਣ ਜੋ ਸੁਣਾ ਰਹੀ ਹਾਂ ਮੈਂ, ਪੜ੍ਹਾ ਰਹੀ ਹਾਂ ਜੋ ਪੜ੍ਹਾ ਪੜ੍ਹ, ਐ ਧਿਆਨ ਨਾਲ ਬੱਚੇ ਨੂੰ ਸੁਣਾਇਆ ਜਾਂਦਾ, ਪੜ੍ਹਾਇਆ ਜਾਂਦਾ। ਤੇ ਜੇ ਕਿਤੇ ਆਪਾਂ ਵੀ 5 ਸਾਲ ਐਂ ਲਾਏ ਹੁੰਦੇ ਵੀ ਗੁਰਦੁਆਰੇ ਜਦੋਂ ਜਾਣਾ ਕਥਾ ਹੋਊ ਘੰਟਾ ਸੁਣ ਕੇ ਆਵਾਂਗੇ, ਇੱਥੇ ਪਵਾਵਾਂਗੇ, ਅਗਲਾ ਕੋਈ ਸੁਣੋ ਵੀ ਸੁਣੋ, ਕੱਲੀ ਕੱਲੀ ਗੱਲ ਧਿਆਨ ਨਾਲ ਸੁਣੋ, ਸੁਣੋ ਸੁਣੋ ਧਿਆਨ ਨਾਲ, ਚੰਗੀ ਤਰ੍ਹਾਂ ਦਿਮਾਗ 'ਚ ਬੈਠੇ ਸਾਰਾ ਕੁਝ, ਟੀਚਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆ, ਸਮਝ ਆਉਂਦੀ ਹੈ ਸਾਰੀ ਗੱਲ ਦਿਮਾਗ 'ਚ ਵੜਦੀ ਸਿੱਧੀ। ਉਹ 5 ਸਾਲਾਂ ਵਿੱਚ ਅੰਗਰੇਜ਼ੀ ਬੋਲਣ ਲੱਗ ਗਏ, ਤੇ ਜੇ ਆਪਾਂ ਕਿਤੇ ਐਂ 5-4 ਸਾਲ ਲਾ ਦਿੰਦੇ ਆਪਾਂ ਵੀ ਗੁਰਮਤ ਬੋਲਣ ਲੱਗ ਜਾਂਦੇ, ਕੱਲਾ ਕੱਲਾ ਕਥਾ ਵਾਚਕ ਬਣਿਆ ਹੁੰਦਾ, ਹੁਣ ਕੱਲੀ ਕੱਲੀ ਗੱਲ ਦਾ ਪਤਾ ਲੱਗ ਜਾਣਾ ਸੀ, ਪਰ ਸਾਡੇ ਪੁੱਠਾ ਪੰਗਾ, ਸਾਡੇ ਕਹਿਣਗੇ ਐਂ ਬਹਿ, ਅੱਖਾਂ ਭਾਈ ਅੱਖਾਂ ਕਰ ਲਓ ਬੰਦ, ਹੱਥ ਰੱਖ ਲਓ ਗੋਡਿਆਂ ਤੇ, ਐਂ ਹੁਣ ਕਿਤੇ ਹੁਣ ਦੀਵਾਨ ਚੱਲੂ, ਆਖੋ ਸਤਨਾਮ, ਕਰ ਲਓ ਅੱਖਾਂ ਬੰਦ, ਬੰਦ ਹੀ ਹੋ ਗਏ, ਦਿਮਾਗ ਰਹਿ ਕੀ ਗਿਆ ਸਾਡੇ, ਭਲਿਆ ਬੇੜਾ ਗਰਕ ਹੋ ਗਿਆ ਪੰਜਾਬ ਦਾ, ਵੱਡੇ ਤੁਸੀਂ ਸਮਾਧੀਆਂ ਵਾਲੇ, ਆਹ ਹਾਲ ਹੁੰਦਾ ਪੰਜਾਬ ਦਾ। ਦਿਮਾਗ ਖੋਲਣਾ ਕੀ ਸੀ, ਡਿੱਡ ਕਰਦਾ ਸਗੋਂ, ਜੇ ਕਿਤੇ ਸਹੀ ਤਰੀਕੇ ਨਾਲ ਸਮਝ ਆਈ ਹੁੰਦੀ ਗੱਲ ਦਿਮਾਗ ਚ ਵਾੜਦੇ ਤੁਸੀਂ, ਤੇ ਏਦਾਂ ਦਾ ਹਾਲ ਹੁੰਦਾ ਨਾ ਪੰਜਾਬ ਦਾ। ਆ ਆ ਨਸ਼ੇ ਐ ਆ ਜਾਂਦੇ ਕਿਤੇ, ਬੰਨ ਨਾ ਲੱਗ ਜਾਂਦਾ ਗੁਰੂ ਦੇ ਗਿਆਨ ਨਾਲ, ਸਮਝ ਨਾ ਆ ਜਾਂਦੀ, ਅਕਲ ਆ ਜਾਣੀ ਸੀ ਕਿਤੇ ਸਹੀ ਤਰੀਕੇ ਨਾਲ ਸਮਝਾਇਆ ਹੁੰਦਾ ਤੇ ਜਵਾਨੀ ਨੂੰ ਬਚਾਇਆ ਜਾ ਸਕਦਾ, ਪਰ ਸਾਡੇ ਵਾਲਿਆਂ ਨੇ ਜੋਗੀਆਂ ਵਾਲੇ ਕੰਮ ਸਿਖਾਏ ਐ। ਇਹ ਸਮਾਧੀਆਂ ਜੋਗੀਆਂ ਦੀ ਕਾਪੀ ਐ, ਨਕਲ ਕੀਤੀ। ਐਕਟਿਵ ਹੋ ਕੇ ਬਹਿਣਾ, ਅੱਖਾਂ ਬੰਦ ਕਰਕੇ ਬਹਿਣਾ, ਠੀਕ ਹੈ ਤੂੰ 5-7 ਮਿੰਟ 10 ਮਿੰਟ ਆਪਣੇ ਘਰੇ ਬਹਿ ਕੇ ਭਾਈ ਕਰ ਲੈ। ਮੈਡੀਟੇਸ਼ਨ ਕਰਨਾ ਮਾੜਾ ਨਹੀਂ ਹੁੰਦਾ। ਮੈਡੀਟੇਸ਼ਨ ਇਸ ਟੌਪਿਕ ਤੇ ਲੰਮਾ ਵੈਸੇ ਵਿਸ਼ਾ ਮੈਂ ਜ਼ਿਆਦਾ ਨਹੀਂ ਗੱਲ ਕਰਦਾ, ਇੰਨੀ ਕੁ ਕਰਦਾ ਬਈ ਜਿਵੇਂ ਬਾਡੀ ਵਾਸਤੇ ਐਕਸਰਸਾਈਜ਼ ਜ਼ਰੂਰੀ ਹੈ, ਸਰੀਰ ਵਾਸਤੇ ਐਕਸਰਸਾਈਜ਼ ਚੰਗੀ ਹੈ, ਠੀਕ ਹੈ ਪਿਆਰਿਓ, ਇਸੇ ਤਰ੍ਹਾਂ ਦਿਮਾਗ ਨੂੰ ਸਟ੍ਰੈਚ ਕਰਨ ਲਈ, ਬ੍ਰੇਨ ਨੂੰ ਰਿਲੈਕਸ ਕਰਨ ਲਈ ਮੈਡੀਟੇਸ਼ਨ ਚੰਗਾ ਹੈ। ਐਕਸਰਸਾਈਜ਼ ਕਰੋਗੇ ਸਰੀਰ ਖੁੱਲ੍ਹਦਾ ਹੈ, ਮੈਡੀਟੇਸ਼ਨ ਕਰਨ ਨਾਲ ਦਿਮਾਗ ਖੁੱਲ੍ਹਦਾ ਹੈ, ਇਕਾਗਰਤਾ ਵੱਧਦੀ ਹੈ। ਇਹਨੂੰ ਇੰਨਾ ਕੁ ਰੱਖੋ, ਮੈਡੀਟੇਸ਼ਨ ਇੱਕ ਮੈਡੀਸਨ ਵਾਂਗੂ ਹੈ। ਇੱਦਾਂ ਸਿੱਧਾ ਕਹਿ ਦਈਏ ਦਿਮਾਗ ਦੀ ਐਕਸਰਸਾਈਜ਼ ਹੈ। ਅੱਖਾਂ ਬੰਦ ਕਰਕੇ ਬਹਿ ਕੇ ਅੱਧਾ ਘੰਟਾ ਕਰ ਲਓ, ਠੀਕ ਹੈ, ਪਰ ਮੇਨ ਗੱਲ ਕੀ ਹੈ, ਉਹ ਹੈ ਸਾਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਪੈਣਾ ਹੈ। ਸੁੱਖ ਸ਼ਾਂਤੀ ਘਰ 'ਚ ਤਾਂ ਆਊ, ਘਰ ਦਾ ਮਾਹੌਲ ਤਾਂ ਠੀਕ ਹੋਣਾ ਹੈ। ਹੁਣ ਆਟਾ ਭਿਉਣ ਵਾਲਾ ਪਿਆ ਘਰੇ, ਮੱਝਾਂ ਦੀ ਖਲ ਲਿਆਉਣ ਵਾਲੀ ਪਈ ਹੈ, ਤੂੜੀ ਮੁੱਕੀ ਪਈ ਹੈ, ਪੱਠੇ ਵੱਢਣ ਜਾਣਾ, ਸਾਰਾ ਕੰਮ ਰੁਕਿਆ ਪਿਆ, ਤੇ ਤੂੰ ਨਾ ਜਿਉਂ ਬਹਿ 4 ਵਜੇ 9 ਵਜੇ ਤੱਕ ਆਪਾਂ ਤੇ ਭਜਨ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਉਦੋਂ ਬਾਅਦ ਵੀ ਪੁੱਛੇ ਵੀ ਸ਼ਾਂਤ ਹੈ? ਹਾਂ ਬਹੁਤ ਸ਼ਾਂਤ ਹੈ। ਤੇ ਘਰ ਵਾਲੀ ਜਦੋਂ ਵੇਲਣਾ ਚਾਹੀਦਾ, ਖੜ ਜਾ ਤੈਨੂੰ ਦੱਸਦੀ ਹਾਂ ਮੈਂ ਸ਼ਾਂਤੀ, ਵੀ ਤੂੰ ਆ ਘਰ ਦਾ ਸਾਰਾ ਕੰਮ ਪਿਆ, ਸਾਰਾ ਵਿੱਚ ਰੋਲੀ ਫਿਰਦਾ ਤੂੰ, ਸਾਰਾ ਕੰਮ ਖਰਾਬ ਹੋਇਆ ਪਿਆ। ਪਿਆਰਿਓ ਇਹਦੇ ਨਾਲ ਸਟ੍ਰੈਸ ਜਿਹੜੀ ਹੈ ਨਾ, ਸਟ੍ਰੈਸ ਉਦੋਂ ਖਤਮ ਹੁੰਦੀ ਹੈ ਜਦੋਂ ਤੁਸੀਂ ਕੰਮ ਨਿਬੇੜਦੇ ਹੋ। ਜ਼ਿੰਮੇਵਾਰੀ ਤੇਰੀ ਕੀ ਸੀ ਤੁਹਾਡੇ 'ਚ? ਜਿਹੜੇ ਬੰਦਿਆਂ ਦੀ ਅੱਜ ਵੇਖੋ, ਜਿਹੜੇ ਬੰਦੇ ਨੇ ਦੀਵਾਨ ਤੇ ਆਉਣਾ ਸੀ, ਉਹਨੇ ਕਿਹਾ ਵੀ ਐਂ ਕਰੋ ਕੱਖ ਨਾ, ਅੱਜ ਤਕੜੀ ਤੜਕੀ ਵੱਢ ਲਿਓ, ਪੰਡ ਸਵੇਰੇ ਵੱਢ ਲਿਓ, ਵੀ ਜਦੋਂ ਆਵਾਂਗੇ ਸ਼ਾਮ ਨੂੰ ਪੁੱਤਰ ਵੀ ਸਵੇਰੇ ਹੀ ਲਓ, ਵੀ 11 ਵਜੇ ਵੱਢ ਕੇ ਲਿਆ ਕੇ ਪੁੱਤਰ ਕੇ ਐ ਤਿਆਰੀ ਕਰੀ ਪਈ ਹੈ, ਟੋਕਰਾ ਉੱਤੇ ਪਿਆ, ਤੂੜੀ ਇਕੱਠੀ ਕਰਕੇ ਰੱਖ ਕੇ ਆਇਆ ਵੀ ਮੈਂ ਆਉਂ ਦੀਵਾਨ ਤੋਂ 4:30 ਵਜੇ, ਆਉਣ ਸਾਰ ਸਿੱਧੀ ਖੁਰਲੀ 'ਚ ਪਾ ਦੂੰ। ਸਟ੍ਰੈਸ ਖਤਮ ਹੋ ਗਈ, ਲੈ ਹੁਣ ਉਹ ਦੀਵਾਨ ਉਹ ਆਰਾਮ ਨਾਲ ਬੈਠਾ ਹੈ, ਕੱਲੀ ਕੱਲੀ ਗੱਲ ਸੁਣਦਾ, ਨਾ ਉਹਨੇ ਘੜੀ ਵੇਖਣੀ ਵੀ 4 ਵੱਜ ਗਏ 4:30 ਵੀ ਵੱਜ ਜਾਣਗੇ, ਕੋਈ ਟੈਨਸ਼ਨ। ਤੇ ਜਿਹੜਾ ਬੰਦਾ ਸਵੇਰੇ ਕਰਕੇ ਨਹੀਂ ਆਇਆ, ਹੁਣ ਅਜੇ ਜਾਣਾ ਹੈ, ਸਾਈਕਲ ਲੈ ਕੇ ਪੱਲੀ ਦਾਤੀ ਚੱਕੂ ਫਿਰ ਕਿਤੋਂ ਮਾੜਾ ਮੋਟਾ ਵੱਢ, ਜਾਂ ਫਿਰ ਅਸੀਂ ਤੂੜੀ ਉੱਤੇ ਹੀ ਕਹਿਣਗੇ ਵੀ ਚੱਲ ਇਹਦੇ 'ਤੇ ਆਟਾ ਉੱਟਾ ਪਾ ਕੇ ਸਾਰ ਦਿਓ, ਅੱਜ ਉਹ ਛੇਤਰ ਹੀ ਖਾਊ, ਫਿਰ ਉਹਦੀ ਸਟ੍ਰੈਸ ਕਿਵੇਂ ਦੂਰ ਕਰੋਗੇ ਤੁਸੀਂ? ਅੱਛਾ ਸੁਣੋ ਪਿਆਰਿਓ, ਇੱਕ ਗੱਲ ਦਾ ਜਵਾਬ ਦਿਓ, ਜਿਹੜੇ ਉਸ ਬੰਦੇ ਨੂੰ ਜਿਹਦੇ ਕਈ ਕੰਮ ਅੱਜ ਕਰਨ ਵਾਲੇ ਪਏ ਹੈ, ਅੱਜ ਉਹਨੇ ਸਵੇਰੇ ਕਰਨੇ ਸੀ ਪਰ ਉਹਨੇ ਕੀਤੇ ਨਹੀਂ, ਉਹ ਬੰਦੇ ਨੂੰ ਜਦੋਂ ਮੈਂ ਇੱਥੇ ਧਿਆਨ ਲਵਾਉਂ ਵੀ ਅੱਖਾਂ ਕਰ ਲਓ ਬੰਦ, ਰੀੜ੍ਹ ਦੀ ਹੱਡੀ ਕਰ ਲਓ ਸਿੱਧੀ, ਲਓ ਨਾਮ ਜਪੀਏ, ਵੀ ਮੈਂ ਬੋਲੂੰ ਅੱਗੇ ਅੱਗੇ ਮਗਰ ਮਗਰ, ਤੁਸੀਂ ਦੱਸੋ ਵੀ ਉਹਦੀ ਜਿਹੜੀ ਟੈਨਸ਼ਨ ਹੈ ਉਹ ਉਹਨੂੰ ਧਿਆਨ ਲੱਗਣ ਦਊ? ਉਹਦਾ ਵਾਹੀ ਬੰਦਾ, ਜਿੰਨਾ ਤੁਸੀਂ ਆਪਣੇ ਕੰਮ ਕਰੋਗੇ, ਜ਼ਿੰਮੇਵਾਰ ਬਣੋਗੇ, ਸਹੀ ਡਿਊਟੀ ਕਰੋਗੇ ਤਾਂ ਤੁਹਾਡਾ ਮਨ ਟਿਕਣਾ, ਤੁਹਾਨੂੰ ਮੇਰੀਆਂ ਗੱਲਾਂ ਸੁਣਨਗੀਆਂ ਹੀ, ਤਾਂ ਮੈਂ ਸਟੇਜ ਤੇ ਬੋਲੀ ਜਾਣਾ ਹੈ, ਤੁਹਾਨੂੰ ਤੁਹਾਡੇ ਕੰਮ ਚੇਤਾ ਆਈ ਜਾਣਗੇ ਵੀ ਯਾਰ ਗੱਲ ਤੇ ਬਹੁਤ ਵਧੀਆ ਚੱਲਦੀ ਹੈ ਪਰ 4 ਵੱਜ ਗਏ, ਲੇਟ ਹੋ ਗਿਆ ਮੈਂ, ਆਹ ਪ੍ਰੋਬਲਮ ਪੈਣੀ ਹੈ। ਤਾਂ ਕਰਕੇ ਜੇ ਰਿਲੈਕਸ ਹੋਣਾ ਚਾਹੁੰਦੇ ਹੋ ਜ਼ਿੰਦਗੀ 'ਚ, ਸਭ ਤੋਂ ਵਧੀਆ ਕੰਮ ਇਹ ਹੈ ਵੀ ਆਪਣੇ ਜਿਹੜੇ ਕੰਮ ਨੇ ਤੇਰੇ ਪੈਂਡਿੰਗ ਪਾਈ ਜਾਂਦਾ, ਕੱਲ੍ਹ ਨਾਲ ਪਰਸੋਂ ਕਰਾਂਗੇ, ਪਰਸੋਂ ਵਾਲਾ ਫਿਰ ਚੌਥ ਨੂੰ ਕਰ ਲਾਂਗੇ, ਇਹ ਜਿਹਨੂੰ ਕੰਮ ਜਿੰਨੇ ਤੇਰੇ ਸਿਰ, ਤੇਰੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਟਾਈਮ ਸਿਰ ਨਿਭਾ, ਇਹ ਰਿਲੈਕਸ ਕਰੂ ਤੈਨੂੰ। ਜਿੰਨੀ ਜ਼ਿੰਮੇਵਾਰੀ ਤੋਂ ਭੱਜੇਗਾ, ਲੇਟ ਕਰਦਾ ਜਾਏਗਾ, ਉਨੀ ਸਟ੍ਰੈਸ ਵੱਧਦੀ ਜਾਣੀ ਹੈ, ਵੱਧਦੀ ਜਾਣੀ ਹੈ, ਵੱਧਦੀ ਜਾਣੀ ਹੈ। ਤੇ ਜਿੰਨਾ ਸਹੀ ਕਰੋਗੇ, ਹੁਣ ਮੰਨ ਲਓ ਮੈਂ, ਅਸੀਂ 1 ਵਜੇ ਤੁਰਦੇ ਸੀ ਪਰਮੇਸ਼ਰ ਦੁਆਰ ਤੋਂ, ਮੈਨੂੰ ਕਹਿੰਦੇ 1/2 ਘੰਟੇ ਦਾ ਰਾਹ ਹੈ, ਮੈਂ ਕਿਹਾ ਜੇ ਫਾਟਕ ਲੱਗ ਗਿਆ ਤਾਂ ਭਲਾਣ ਵਾਲਾ ਫੇਰ 15 ਮਿੰਟ ਹੋ ਸਕਦਾ ਬੰਦ ਹੋ ਜੇ। ਹੁਣ ਮੰਨ ਲਓ 1 ਵਜੇ ਚੱਲੋ ਤੇ ਆਪਾਂ 1:50 ਤੇ, ਮੈਂ 3 ਦਿਨ ਇੱਥੇ ਦੀਵਾਨ ਵਿੱਚ 1:50 ਤੇ ਆਇਆ, 3 ਦਿਨ ਮੈਨੂੰ ਹਿਸਾਬ ਲੱਗ ਗਿਆ, ਜੇ ਫਾਟਕ ਲੱਗ ਵੀ ਗਿਆ ਤੇ 10 ਮਿੰਟ ਉਹਦੇ ਕੱਢ ਵੀ ਲਓਗੇ ਤਾਂ ਵੀ ਟਾਈਮ ਤੇ ਪਹੁੰਚ ਜਾਂਗੇ। ਤੇ ਜੇ ਹੁਣ ਮੰਨ ਲਓ ਮੈਂ ਉੱਥੋਂ ਤੁਰਾਂ ਹੀ 2:45 ਵਜੇ, ਸਵਾ ਦੋ ਵਜੇ ਪਹੁੰਚ ਜਾਣਾ ਗਾਂਹ ਲੱਗ ਜੇ ਫਾਟਕ ਫਿਰ ਇੰਨੀ ਸਪੀਡ ਦੇ ਨਾਲ ਆਵਾਂਗੇ ਸਟ੍ਰੈਸ ਪਈ ਹੋਊ ਡਰਾਈਵਰ ਅੱਡ ਟੈਂਸ਼ਨ 'ਚ ਮੇਰੇ ਵਰਗਾ ਅੱਡ ਤੇ ਆਉਣ ਸਾਰ ਫਿਰ ਕਰੂੰ ਮੈਂ ਕੀ ਕਿੱਥੇ ਹੁਣ ਆਰਾਮ ਨਾਲ ਹੌਲੀ ਹੌਲੀ ਜਿਹੜਾ ਕੰਮ ਵੇਲੇ ਨਾਲ ਕੀਤਾ ਜਾਂਦਾ ਹੈ ਟਾਈਮ ਸਿਰ ਕੀਤਾ ਜਾਂਦਾ ਹੈ ਤੁਹਾਨੂੰ ਸ਼ਾਂਤ ਤੇ ਰਿਲੈਕਸ ਉਹ ਰੱਖਦਾ ਹੁਣ ਮੇਰੇ ਵਰਗਾ ਬੰਦਾ ਜਦੋਂ ਗੱਡੀ ਦੀ ਸਪੀਡ ਆਵੇ 140 ਤੇ ਤੇ ਟਾਈਮ ਉੱਤੇ ਲੰਘਿਆ ਪਿਆ ਤੇ ਫਿਰ ਮੈਂ ਗੱਡੀ 'ਚ ਕਰਾਂ ਹੱਥ 'ਚ ਫੜ ਲਾਂ ਮਾਲਾ ਵਾਹਿਗੁਰੂ ਵਾਹਿਗੁਰੂ ਕਿਹੜਾ ਵਾਹਿਗੁਰੂ ਕੋਈ ਮਨ ਨਹੀਂ ਲੱਗਣਾ ਫਿਰ ਤੇ ਜੇ ਟਾਈਮ ਤੇ ਹੋਵੇ ਵੇਲੇ ਨਾਲ ਉੱਠੇ ਆ ਵੇਲੇ ਨਾਲ ਆਏ ਆ ਵੇਲੇ ਨਾਲ ਚੱਲੇ ਆ ਸਾਰੇ ਕੰਮ ਨਿਬੇੜ ਕੇ ਆਏ ਆ ਫਿਰ ਤੁਸੀਂ ਨਾ ਵੀ ਤੁਹਾਡਾ ਵੈਸੇ ਹੀ ਦਰਖਤਾਂ ਨੂੰ ਵੇਖ ਵੇਖ ਕੇ ਜੀ ਲੱਗੀ ਜਾਂਦਾ ਹੈ ਵੀ ਯਾਰ ਕਿਆ ਮਾਲਕ ਨੇ ਮੇਰ ਖੇਡਾਂ ਵਰਤਾਈਆਂ ਨੇ ਕਿਧਰੇ ਸੂਰਜ ਚੜਿਆ ਪਿਆ ਉਹ ਕਿਧਰੇ ਬੱਦਲ ਜੇ ਹੋਏ ਪਏ ਆ ਕਿਧਰੇ ਧੁੰਦ ਹੋਈ ਪਈ ਹੈ ਹਰ ਚੀਜ਼ ਨੂੰ ਵੇਖ ਵੇਖ ਕੇ ਤੁਹਾਨੂੰ ਸਵਾਦ ਆਏਗਾ ਤੁਸੀਂ ਇਹ ਬਾਹਰ ਨੂੰ ਲੰਘਦੇ ਵੇਖਦੇ ਤੁਰੇ ਜਾਓ ਤੇ ਜੇ ਲੇਟ ਹੋਈਏ ਫਿਰ ਤੇ ਬਾਹਰ ਪਤਾ ਹੀ ਨਹੀਂ ਲੱਗਦਾ ਵੀ ਕੀ ਲੰਘ ਗਿਆ ਕਿਹੜੀ ਗੱਡੀ ਲੰਘੀ ਪਤਾ ਹੀ ਕਿਉਂਕਿ ਦਿਮਾਗ ਤੇ ਉੱਧਰ ਸੀ ਸਵਾਦ ਕੀ ਆਊ ਫਿਰ ਤੇਰੇ ਸਾਰੇ ਹੀ ਸਵਾਦ ਮਿਸ ਹੋ ਜਾਂਦੇ ਆ ਜਦੋਂ ਟਾਈਮ ਸਿਰ ਆਪਣੇ ਕੰਮ ਨਹੀਂ ਕਰਦਾ ਡਿਊਟੀ ਆਪਣੀ ਸਹੀ ਨਹੀਂ ਕਰਦਾ ਤਾਂ ਕਰਕੇ ਭਾਈ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਇਹ ਚੇਤਾ ਰੱਖਿਓ ਵੀ ਕੰਮ ਕਰਨਾ ਚੇਤਾ ਹੈ ਇਹ ਕੰਮ ਜਿਹੜਾ ਡਿਊਟੀ ਹੈ ਜਿਹੜੀ ਉਹ ਨਾ ਛੱਡੇ ਪੈਂਡਿੰਗ ਨਾ ਪਾਓ ਆਦਤ ਪਾਲੋ ਭਾਈ ਆਦਤ ਪਾਓ ਪੱਕੀ ਆਦਤ ਪਾਓ ਟਾਈਮ ਨਾਲ ਉੱਠਣਾ ਟਾਈਮ ਨਾਲ ਕਰਨਾ ਇੰਨੇ ਵਜੇ ਆਹ ਕਰਨਾ ਇੰਨੇ ਟਾਈਮ ਤੇ ਇੰਨੇ ਟਾਈਮ ਇਕੱਲੀ ਇਕੱਲੀ ਚੀਜ਼ ਟਾਈਮ ਦੀ ਵੰਡ ਕਰੋ ਵੇਖਿਓ ਜ਼ਿੰਦਗੀ ਜਗਾਉਣ ਜਿਉਣ ਦਾ ਸਵਾਦ ਆਇਆ ਚੇਂਜ ਹੋ ਜਾਏਗਾ ਸਾਰਾ ਕੁਛ ਪਿਆਰਿਓ ਜ਼ਿਆਦਾ ਜ਼ਰੂਰੀ ਇਹ ਹੈ ਚਿੱਤ ਰੱਬ ਨਾਲ ਜੋੜ ਕੇ ਹੱਥਾਂ ਪੈਰਾਂ ਨਾਲ ਐਂ ਕੰਮ ਕਰ ਡਿਊਟੀ ਕਰ ਆਪਣੀ ਫਰਜ਼ ਨਿਭਾ ਕੇ ਸ਼ਾਂਤੀ ਮਿਲਦੀ ਹੈ ਫਰਜ਼ ਨਿਭਾ ਕੇ ਦੀਵਾਨ ਸੁਣਨ ਦਾ ਸਵਾਦ ਆਉਂਦਾ ਹੈ ਗਿਆਨ ਲੈਣ ਦਾ ਸਵਾਦ ਵੀ ਉਦੋਂ ਹੈ ਜਦੋਂ ਬੰਦਾ ਜ਼ਿੰਮੇਵਾਰੀਆਂ ਨਿਭਾ ਕੇ ਬੈਠਾ ਹੋਊਗਾ ਕਿ ਸਾਰੀ ਜ਼ਿੰਦਗੀ ਦਾ ਸਵਾਦ ਤਾਂ ਜਦੋਂ ਜ਼ਿੰਮੇਵਾਰੀਆਂ ਨਿਭਾਓਗੇ ਜ਼ਿੰਮੇਵਾਰੀਆਂ ਤੋਂ ਭੱਜੋਗੇ ਫਿਰ ਜਾਨ ਬਹੁਤ ਔਖੀ ਹੋਊਗੀ ਜ਼ਿੰਮੇਵਾਰੀਆਂ ਨਾ ਛੱਡਿਓ ਤੁਹਾਨੂੰ ਦੁਨੀਆ ਦਾ ਕੋਈ ਬਾਬਾ ਰਿਲੈਕਸ ਨਹੀਂ ਕਰ ਸਕਦਾ ਕੋਈ ਗਿਆਨ ਤੁਹਾਨੂੰ ਸਵਾਦ ਨਹੀਂ ਦੇ ਸਕਦਾ ਜਿੰਨਾ ਚਿਰ ਤੁਸੀਂ ਆਪਣੇ ਕੰਮ ਟਾਈਮ ਸਿਰ ਨਹੀਂ ਕਰਦੇ ਡਿਊਟੀ ਸਹੀ ਨਹੀਂ ਕਰਦੇ ਫਰਜ਼ ਨਹੀਂ ਨਿਭਾਉਂਦੇ ਆਪਣੇ ਜਿੰਨੇ ਜਿੰਨੇ ਕੰਮ ਕਰਨ ਵਾਲੇ ਆ ਆਪਣੀਆਂ ਡਿਊਟੀਆਂ ਫਰਜ਼ ਕੱਲਾ ਕੱਲਾ ਸਹੀ ਨਿਭਾਓ ਫਿਰ ਵੇਖਿਓ ਜ਼ਿੰਦਗੀ ਹੌਲੀ ਹੋ ਜਾਊ ਕਹਿੰਦੇ ਬਾਹ ਜਿਵੇਂ ਨਿਆਣੇ ਲੁੱਡੀਆਂ ਮਾਰਦੇ ਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੁ ਨਾਨਕ ਬਾਹ ਲੜਾਈਏ ਕਿਵੇਂ ਜਿਵੇਂ ਨਿਆਣੇ ਲੁੱਡੀਆਂ ਮਾਰਦੇ ਨੀ ਤੁਸੀਂ ਬੱਚਿਆਂ ਨੂੰ ਕਈ ਵਾਰੀ ਵੇਖਿਓ ਐ ਲੁੱਡੀਆਂ ਮਾਰਦੇ ਜਾਂਦੇ ਆ ਕਹਿੰਦੇ ਤੇਰੀ ਜ਼ਿੰਦਗੀ ਤੇਰੀ ਉਮਰ ਲੁੱਡੀਆਂ ਮਾਰਦੇ ਦੀ ਲੰਘ ਜੂ ਤੇਰੀ ਕਦੋਂ ਸਾਲ ਲੰਘ ਗਏ ਕਦੋਂ ਮਹੀਨੇ ਲੰਘ ਗਏ ਪਤਾ ਹੀ ਨਹੀਂ ਲੱਗਦਾ ਖੁਸ਼ ਰਹੇਗਾ ਕਿਉਂਕਿ ਕੰਮ ਸਹੀ ਕੀਤੇ ਡਿਊਟੀ ਸਹੀ ਕੀਤੀ ਫਰਜ਼ ਸਹੀ ਨਿਭਾਏ ਪਾਣੀ ਟਾਈਮ ਤੇ ਲਾਏ ਗੋਡੀਆਂ ਟਾਈਮ ਤੇ ਕੀਤੀਆਂ ਵਢਾਈਆਂ ਟਾਈਮ ਤੇ ਕੀਤੀਆਂ ਕਟਾਈਆਂ ਟਾਈਮ ਤੇ ਕੀਤੀਆਂ ਹਰ ਚੀਜ਼ ਫਰਜ਼ ਜਿਹੜੇ ਨੇ ਇੱਕ ਇੱਕ ਤੇਰਾ ਫਰਜ਼ ਸਹੀ ਨਿਭਿਆ ਹਰ ਕੰਮ ਸਹੀ ਕੀਤਾ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਗੱਜ ਕੇ ਬੋਲਿਓ ਬਈ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਫੜੋ ਫੜੋ ਹੱਥੀ ਪੈਰੀ ਕੰਮ ਗੱਜ ਕੇ ਭੈਣੋ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਨਾਲ ਰੱਖੀਏ ਗੁਰੂ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਪੈਰੀ ਪੜੋ ਪੜੋ ਪੜੋ ਹੱਥੀ ਪੈਰੀ ਕੰਮ ਕਰੀ ਵਾਹ ਵਾਹ ਵਾਹ ਹੱਥੀ ਪੈਰੀ ਕੰਮ ਕਰੀ ਵਾਹ ਵਾਹ ਵਾਹ ਜੀ ਹੱਥੀ ਪੈਰੀ ਕੰਮ ਕਰੀਏ ਵਾਹ ਵਾਹ ਵਾਹ ਵਾਹ ਹੱਥੀ ਪੈਰੀ ਕੰਮ ਕਰੀਏ ਵਾਹ ਵਾਹ ਵਾਹ ਵਾਹ ਹੱਥੀ ਪੈਰੀ ਕੰਮ ਕਰੀਏ ਵਾਹ ਵਾਹ ਵਾਹ ਵਾਹ ਜੀ ਹੱਥੀ ਪੈਰੀ ਕੰਮ ਕਰੀਏ ਵਾਹ ਵਾਹ ਵਾਹ ਵਾਹ ਹੱਥੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਨਾਲ ਰੱਖੀਏ ਗੁਰਾਂ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਪੜੋ ਜੀ ਪੜੋ ਸਾਰੇ ਬਈ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਸਾਡੀ ਨਾਮਾ ਕਹਿ ਤਲੋਚਨਾ ਹੁਕਮੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਜੀਵ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੀਏ ਤੇ ਚਿੱਤ ਪਰਮਾਤਮਾ ਨਾਲ ਮਾਲਕ ਨਾਲ ਜੋੜ ਕੇ ਰੱਖੀਏ ਤੇ ਜਦੋਂ ਚਿੱਤ ਰੱਬ ਨਾਲ ਜੁੜ ਜਾਂਦਾ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ ਸੰਗਤ ਸਾਰੀ ਬੈਠੀ ਰਵੇ ਆ ਥੋੜਾ ਥੋੜਾ ਜਿਹਾ ਰਾਹ ਜਿਹੜੇ ਬੈਠੇ ਹੋ ਭਾਈ ਬੀਬੀਓ ਬੀਬੀਆਂ ਵਾਲੇ ਪਾਸੇ ਨੂੰ ਹੋਵੋ ਥੋੜੀਆਂ ਥੋੜੀਆਂ ਸਿੰਘੋ ਸਿੰਘਾਂ ਵਾਲੇ ਪਾਸੇ ਨੂੰ ਹੋ ਜਾਓ ਐਂ ਨੂੰ ਆ ਰੱਸੀ ਦੇ ਇੱਧਰ ਨੂੰ ਹੋ ਜਾਓ ਥੋੜਾ ਥੋੜਾ ਬੈਠੇ ਰਹੋ ਖੜੇ ਨਾ ਹੋਇਓ ਰਾਹ ਬਣਾਇਓ ਥੋੜਾ ਜਿਹਾ ਭਾਈ ਵਿਚਾਲੇ ਥੋੜਾ ਜਿਹਾ ਰਾਹ ਬਣਾ ਲਓ ਸੰਗਤ ਨਾ ਉੱਠੇ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਪੰਜ ਪਿਆਰਿਆਂ ਨੂੰ ਆਪਾਂ ਜੀ ਆਇਆਂ ਕਹੀਏ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੈ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਈਏ ਤੇ ਖੜੇ ਨਾ ਹੋਇਓ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ ਸਾਰਿਆਂ ਨੂੰ ਬੇਨਤੀ ਹੈ ਭਾਈ ਉੱਠਣਾ ਨਹੀਂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ ਜਿਹੜੇ ਰਹਿ ਗਏ ਹੈ ਉਹ ਵੀ ਆਪਣਾ ਮਨ ਬਣਾਓ ਤਿਆਰੀ ਕਰੋ ਰੰਗ ਚੜ ਜੈ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਪੂਰਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਜੀ ਰੰਗ ਚੜ ਜੇ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਕਿਰਪਾ ਹੋ ਜੇ ਬੋਲੋ ਬੋਲੋ ਬੋਲੋ ਬੋਲੋ ਵਾਲਾ ਗੂੜਾ ਕਿਰਪਾ ਹੋ ਜੇ ਇੱਥੇ ਹੀ ਬੈਠ ਜਾਓ ਰਾਹ ਵਿੱਚ ਹੀ ਜਿਹੜੇ ਆ ਰਹੇ ਹੋ ਅੱਗੇ ਥਾਂ ਨਹੀਂ ਇੱਥੇ ਹੀ ਬਹਿ ਜਾਓ ਖੜੇ ਜਿੱਥੇ ਇੱਥੋਂ ਹੀ ਮੱਥਾ ਟੇਕ ਲਓ ਦੂਰੋਂ ਹੀ ਓ ਜੀਆ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ ਜੀ ਤੁਹਾਨੂੰ ਜੀ ਗੁਰੂ ਸਾਹਿਬ ਦੀ ਮਿਹਰ ਨਾਲ 144 ਪ੍ਰਾਣੀ ਸਿੰਘ ਸਜੇ ਗੁਰੂ ਵਾਲੇ ਬਣੇ ਬਹੁਤ ਬਹੁਤ ਬਹੁਤ ਵਧਾਈ। ਅੱਧਾ ਕੁ ਮਿੰਟ ਜਦੋਂ ਜਕਾਰਾ ਲੱਗੇ ਨਾ ਇੱਕ ਜੋਸ਼ ਜਿਹਾ ਭਰਿਆ ਜਾਂਦਾ ਮੇਰੇ ਵੀਰ ਭਰਾ ਭੈਣਾਂ ਸਾਰੀਆਂ ਜਦੋਂ ਜਕਾਰਾ ਲੱਗੇ ਇੱਦਾਂ ਬਾਹਾਂ ਨਾਲ ਖੜੀਆਂ ਕਰਿਓ ਜਿਨ੍ਹਾਂ ਨੂੰ ਚਾਅ ਇਹ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਜਿਨ੍ਹਾਂ ਨੂੰ ਖੁਸ਼ੀ ਨਾਲ ਸਹਿਯੋਗ ਦਿਓ ਸੰਗਿਓ ਨਾ ਬਈ ਬਸ 15 ਕੁ ਸਕਿੰਟ ਸਿੱਧੀਆਂ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਸ਼ਟਰ ਦਾ ਖਾਲਸਾ ਦੇਸ਼ ਦੇ ਬੰਦੇ ਹੈ ਪੰਥ ਕੀ ਜੀਤ ਮੂਲ ਦੇ ਨਿਸ਼ਾਨ ਹੈ ਉਹ ਪੰਥ ਮਹਾਰਾਜ ਦੇ ਸੱਜ ਦੇ ਦੀਵਾਨ ਪੰਥ ਮਹਾਰਾਜ ਦੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਆਗਿਆ ਭਈ ਅਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਲਓ ਪਿਆਰਿਓ ਜਿਹੜੇ ਜਿਹੜੇ ਸਿੰਘ ਸੱਜ ਗਏ ਜਿਹੜੇ ਵੀਰ ਭਰਾ ਭੈਣਾਂ ਅੱਜ ਜਿਹੜੇ ਜਿਹੜੇ ਜਿਹੜੇ ਸਿੰਘ ਬਣ ਗਏ ਅੰਮ੍ਰਿਤ ਦੀ ਦਾਤ ਲੈ ਲਈ ਬਹੁਤ ਬਹੁਤ ਵਧਾਈਆਂ ਭਾਈ ਜਿਨ੍ਹਾਂ ਨੇ ਖੰਡੇ ਦੀ ਪੌਲ ਪ੍ਰਾਪਤ ਕਰ ਲਈ ਇਹ ਪਹਿਲੇ ਡੰਡੇ ਤੇ ਪੈਰ ਰੱਖਿਆ ਹੁਣ ਅੱਗੇ ਨੂੰ ਤੁਰਨਾ ਧਰਮ ਧਰਮੀ ਮਨ ਨੇ ਬਣਨਾ ਹੈ ਇਹ ਸਾਡਾ ਕੌਮੀ ਕਨਸੈਪਟ ਹੈ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਹੈ ਵੀ ਜਿਵੇਂ ਦਾੜੀ ਰੱਖਣੀ ਕੇਸ ਰੱਖਣੇ ਕਕਾਰ ਪਾਉਣੇ ਖੰਡੇ ਦੀ ਪੌਲ ਪ੍ਰਾਪਤ ਕਰਕੇ ਇੱਕ ਵਾਅਦਾ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਅਸੀਂ ਗੁਰੂ ਮੰਨਦੇ ਹਾਂ ਸੋ ਇਹ ਕੌਮੀ ਕਨਸੈਪਟ ਹੈ ਸਾਡਾ ਧਰਮ ਦਾ ਸੰਬੰਧ ਸਾਡੇ ਮਨ ਨਾਲ ਹੈ ਸਾਡਾ ਮਨ ਬਦਲਣਾ ਚਾਹੀਦਾ ਹੈ ਮਨ ਸਮਝਣਾ ਚਾਹੀਦਾ ਹੈ ਮਨ ਚੇਂਜ ਹੋਣਾ ਚਾਹੀਦਾ ਹੈ ਸਭ ਨਾਲੋਂ ਸਭ ਨਾਲੋਂ ਜਿਹੜੀ ਵੱਡੀ ਤੇ ਜ਼ਰੂਰੀ ਗੱਲ ਹੈ ਨਾ ਜਿਹੜੀ ਉਹ ਹੈ ਸਾਡੇ ਮਨ ਦਾ ਬਦਲਣਾ ਸੁਣੋ ਭਾਈ ਧਿਆਨ ਨਾਲ ਕੋਈ ਕੋਈ ਕੋਈ ਕੋਈ ਧਿਆਨ ਨਾਲ ਇਹਨਾਂ ਨੂੰ ਕੋ ਜਰਾ ਕੁ ਟਕਾ ਲਓ ਬਿਠਾ ਲਓ ਉਹ ਭਾਈ ਚੁੱਪ ਕਰ ਜੋ ਸੰਗਤ ਵੇਖਦੀ ਹੈ ਨਾ ਸੰਗਤ ਵਿੱਚ ਫਿਰ ਇੰਨਾ ਡਿਸਟਰਬੈਂਸ ਹੁੰਦੀ ਹੈ ਚਲੋ ਬਸ ਛੱਡੋ ਕੋਈ ਨਹੀਂ ਤੁਸੀਂ ਉਧਰ ਚੱਲੋ ਹਾਂਜੀ ਇੱਧਰ ਸੁਣਿਓ ਪਿਆਰੇ ਹਾਂ ਇੱਧਰ ਵੇਖਿਓ ਵੀ ਪਿਆਰੇ ਧਿਆਨ ਇੱਧਰ ਹੁਣ ਇੱਧਰ ਨਾ ਵੇਖੀ ਜਾਇਓ ਸਾਡੀ ਭੈੜੀ ਆਦਤ ਹੈ ਛੱਡੋ ਹੁਣ ਆਪਾਂ ਇੱਧਰ ਧਿਆਨ ਟਾਈਮ ਬਹੁਤ ਹੋ ਗਿਆ ਵੇਖੋ 3:30 ਹੋਣ ਵਾਲੇ ਆ ਅੱਧਾ ਕੁ ਘੰਟਾ ਰਹਿ ਗਿਆ ਆਪਣਾ ਮੇਰੇ ਪਹਿਲੇ ਦੀ ਗੱਲ ਮਨ ਚ ਸ਼ਬਦ ਦੀ ਵਿਚਾਰ ਦੀ ਜਿਹੜੀ ਬੜੀ ਜ਼ਰੂਰੀ ਸੀ ਅੱਜ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ ਹੈ ਤੇ ਮੇਰੇ ਰੱਬ ਜੀ ਤੇਰੇ ਨਾਲ ਮੇਰਾ ਮਨ ਲੱਗ ਗਿਆ ਰੱਬ ਪਰਮਾਤਮਾ ਜਿਹੜਾ ਸਾਰੇ ਪਾਸੇ ਸਰਬ ਵਿਆਪਕ ਉਹਦੇ ਨਾਲ ਸਾਡਾ ਮਨ ਲੱਗੇ ਚਲੋ ਆਪਾਂ ਗੱਲ ਥੋੜੀ ਜੀ ਕਰਦੇ ਹਾਂ ਨਾਲ ਤੇ ਇੱਕ ਮੈਂ ਥੋੜੀ ਜੀ 10 ਮਿੰਟ ਦੀ ਗੱਲ ਜਿਹੜੀ ਹੈ ਮੁਕਤਸਰ ਸਾਹਿਬ ਦਾ ਜਿਹੜਾ ਇਹਦੇ ਨਾਲ ਜੁੜਦਾ ਇਤਿਹਾਸ ਹੈ ਮੈਂ 10 ਮਿੰਟ ਦੀ ਗੱਲ ਕਰਨੀ ਹੈ ਬਸ ਜਾਣੀ ਕਿ ਆਪਾਂ 4 ਵਜੇ ਤੋਂ ਪਹਿਲਾਂ ਪਹਿਲਾਂ ਸਮਾਪਤੀ ਜ਼ਰੂਰ ਕਰ ਦਿਆਂਗੇ ਕਿਉਂਕਿ ਮੈਨੂੰ ਪਤਾ ਕਈਆਂ ਨੇ ਦੂਰ ਵੀ ਜਾਣਾ ਹੈ ਕਈਆਂ ਦੇ ਆ ਜਿਹੜੀ ਗੱਲ ਤਿਉਹਾਰਾਂ ਵਾਲੀ ਹੈ ਕਈਆਂ ਦੇ ਹੈ ਹੀ ਹੈ ਭਾਵੇਂ ਸਾਡੇ ਨਿਕਲਣੀ ਨਹੀਂ ਉਹ ਟਾਈਮ ਲੱਗਣਾ ਸੋ ਸਾਰਿਆਂ ਨੂੰ ਹੁੰਦਾ ਹੈ ਘਰਾਂ ਦੇ ਵਿੱਚ ਵੀ ਸਾਡੇ ਕੱਲ੍ਹ ਮੇਰਾ ਟਲਕਈਆ ਸਿੰਘ ਸੀ ਇੱਥੇ ਜਿਹੜਾ ਵਜਾਉਂਦਾ ਮੇਰੇ ਨਾਲ ਤੇ ਕੱਲ੍ਹ ਉਹਦੇ ਮੁੰਡਾ ਹੋਇਆ ਥੋੜ੍ਹੇ ਦਿਨ ਪਹਿਲਾਂ ਕਹਿੰਦੇ ਮੇਰੀ ਵੀ ਖੁਸ਼ੀ ਹੈ ਮੈਂ ਕਿਹਾ ਇਹ ਤਾਂ ਠੀਕ ਹੈ ਭਾਈ ਤੁਹਾਡੇ ਘਰਾਂ ਦਾ ਸਿਸਟਮ ਹੈ ਤੇ ਜ਼ਰੂਰ ਜਾਣਾ ਚਾਹੀਦਾ ਇਹ ਕਹਿੰਦਾ ਮੇਰੇ ਵੀ ਖਾਨੀ ਪਤਾ ਨਹੀਂ ਕੌਣ ਹੋਇਆ ਜਿਹੜਾ ਅੱਜ ਵਜਾਉਂਦਾ ਹੈ ਇਹਨੂੰ ਮੈਂ ਮਸਾਂ ਰੱਖਿਆ ਮੈਂ ਕਿਹਾ ਤੂੰ ਤੇ ਰਹਿ ਜਾ ਵੀ ਆਪਾਂ ਇੱਥੇ ਹੀ ਲੋਹੜੀ ਬਣਾ ਲਾਂਗੇ ਕੋਈ ਨਹੀਂ ਤੂੰ ਫਿਕਰ ਨਾ ਕਰ ਸੋ ਇਹ ਹੈ ਹੀ ਹੈ ਸਾਡੇ ਵਿੱਚ ਭਾਈ ਹੁਣ ਜੇ ਇੱਕ ਬੰਦਾ ਸਮਝ ਵੀ ਜਾਵੇ ਮੰਨ ਲਓ ਮੇਰੇ ਵਾਲਾ ਸਮਝ ਵੀ ਜਾਵੇ ਉਹਦੇ ਮਾਂ ਪਿਓ ਨੇ ਕਹਿਣਾ ਵੀ ਨਾ ਭਾਈ ਐ ਤੇ ਠੀਕ ਹੈ ਪਰ ਵਿਹਾਰ ਹੈ ਆਉਂਦੇ ਨੇ ਲੋਕ ਘਰੇ ਆਉਣਗੇ ਕੋਈ ਲੋਹੜੀ ਮੰਗਣ ਆ ਜਾਂਦਾ ਕੋਈ ਕਿਵੇਂ ਆ ਜਾਂਦਾ ਹੁੰਦਾ ਹੀ ਹੈ ਨਾ ਇਹ ਜੀ ਇਹ ਖਤਮ ਨਹੀਂ ਟਾਈਮ ਲੱਗਣਾ ਇਹਨਾਂ ਚੀਜ਼ਾਂ ਤੋਂ ਮੁਕਤ ਹੋਣ ਲਈ ਅਜੇ ਬੜਾ ਟਾਈਮ ਲੱਗਣਾ ਅਜੇ ਅਸੀਂ ਇਸ ਕਲਚਰ ਦੇ ਵਿੱਚ ਸਿਸਟਮ ਦੇ ਵਿੱਚ ਹਾਂ ਪਰ ਫਿਲਹਾਲ ਅਜੇ ਗੱਲਬਾਤ ਤੇ ਚੱਲੇ ਫਿਰ ਹੌਲੀ ਹੌਲੀ ਅਗਲੀ ਦੂਜੀ ਪੀੜ੍ਹੀ ਤੱਕ ਸਮਝਣ ਵਾਲੇ ਹੌਲੀ ਟਾਈਮ ਲੱਗਦਾ ਕਈ ਲਹਿਰਾਂ ਉੱਠਦੀਆਂ ਪਰ ਸਮਾਂ ਲੱਗ ਜਾਂਦਾ ਹੈ ਉਸ ਚੀਜ਼ਾਂ ਨੂੰ ਬਦਲਣ ਵਾਸਤੇ ਪਰੰਪਰਾਵਾਂ ਬਹੁਤ ਪੁਰਾਣੀਆਂ ਸਾਡੇ ਅੰਦਰ ਘਰ ਕਰ ਚੁੱਕੀਆਂ ਬੜਾ ਟਾਈਮ ਲੱਗਦਾ ਆਵਾਜ਼ ਉੱਠੇਗੀ ਟਾਈਮ ਬਦਲੇਗਾ ਸਮਾਂ ਪਾ ਕੇ ਸਭ ਕੁਝ ਹੋਏਗਾ ਆਓ ਸੋ ਵਧਾਈਆਂ ਜੀ ਜਿਹੜੇ ਅੱਜ ਦਾਖਲਾ ਲੈ ਕੇ ਆਏ ਹੋ ਜਿਨ੍ਹਾਂ ਨੇ ਅੱਜ ਗੁਰੂ ਘਰ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਤੇ ਹੁਣ ਅੱਜ ਤੋਂ ਬਾਅਦ ਐਂ ਕਹਿ ਲਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਟੂਡੈਂਟ ਬਣ ਗਏ ਅੰਮ੍ਰਿਤ ਛਕਣ ਦਾ ਮਤਲਬ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਟੂਡੈਂਟ ਹਾਂ ਵੀ ਅਸੀਂ ਹੁਣ ਗੁਰਬਾਣੀ ਤੋਂ ਬਿਨਾਂ ਹੋਰ ਨਹੀਂ ਮੰਨਦੇ ਕੁਛ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਸੀ ਉਸ ਮੁਤਾਬਕ ਚੱਲਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਟੂਡੈਂਟ ਸੋ ਇਹ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਤੇ ਬਹੁਤ ਬਹੁਤ ਵਧਾਈਆਂ ਜਿਹੜੇ ਅੰਮ੍ਰਿਤ ਛਕ ਕੇ ਆਏ ਹੁਣ ਅੰਮ੍ਰਿਤ ਛਕਣ ਵਾਲਿਆਂ ਨੂੰ ਬੇਨਤੀ ਵੀ ਟਕਾ ਬਣਾ ਕੇ ਤੁਸੀਂ ਵੀ ਬੈਠੇ ਰਹੋ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ ਹੋਰ ਕੋਈ ਦੀਵਾਨ ਇਲਾਕੇ 'ਚ ਨੇੜੇ ਤੇੜੇ ਨਾਮ ਹੀ ਨਾ ਆਵੇ ਤੇ ਪਰਮੇਸ਼ਰ ਦੁਆਰ ਤੇ ਨੇੜੇ ਹੀ ਹੈ ਹਰ ਮਹੀਨੇ ਦੀਵਾਨ ਲੱਗਦੇ ਹੀ ਹੈ ਉੱਥੇ ਐਤਕੀ ਐਤਵਾਰ ਦਾ 4 ਤਰੀਕ ਦਾ ਦੀਵਾਨ ਹੈ ਫਰਵਰੀ ਦਾ ਵੈਸੇ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਹੁੰਦਾ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਰਾਤ ਦਾ ਦੀਵਾਨ ਹੈ ਨਾਲੇ ਅੰਮ੍ਰਿਤ ਜਿਨ੍ਹਾਂ ਨੇ ਛਕਣਾ ਛਕੋ ਨਾਲੇ ਚਲੋ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਉੱਥੇ ਰਲ ਮਿਲ ਕੇ ਭੈਣ ਭਰਾ ਬੈਠਦੇ ਹਾਂ ਜਿਨ੍ਹਾਂ ਕੋਲ ਟਾਈਮ ਹੋਵੇ ਭਾਈ ਸਮਾਂ ਕੱਢਿਆ ਕਰੋ ਜਿਨ੍ਹਾਂ ਨੇ ਦੀਵਾਨ ਸੁਣਨਾ ਉਹ ਆਓ ਜਿਨ੍ਹਾਂ ਦਾ ਜੀ ਕਰਦਾ ਜਿਨ੍ਹਾਂ ਨੂੰ ਗੁਰਮਤ ਦੀ ਵਿਚਾਰ ਚੰਗੀ ਲੱਗਦੀ ਹੋਰ ਕੋਈ ਇਹ ਨਹੀਂ ਵੀ ਉੱਥੇ ਕੋਈ ਇਦਾਂ ਦਾ ਕੋਈ ਪਖੰਡ ਕੋਈ ਇਦਾਂ ਦੀ ਗੱਲ ਨਹੀਂ ਸਿਰਫ ਜਿਹਨੂੰ ਦੀਵਾਨ ਚੰਗਾ ਲੱਗਦਾ ਉਹ ਆਇਆ ਕਰੋ ਸੁਣਿਆ ਕਰੋ ਜਿਹਨੂੰ ਵਧੀਆ ਲੱਗਦੀ ਗੱਲਬਾਤ ਬਾਕੀ ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ ਕਿਸੇ ਨੂੰ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦਿੱਤਾ ਨਹੀਂ ਜਾ ਸਕਦਾ ਸੋ ਜਦੋਂ ਤੋਂ ਪਰਮਾਤਮਾ ਨਾਲ ਮਨ ਮਿਲਿਆ ਕਹਿੰਦੇ ਹੁਣ ਮੇਰਾ ਮਨ ਲਾਗਾ ਤੋਹੇ ਰਾਮ ਮਤਲਬ ਰੱਬ ਜੀ ਰਮਿਆ ਹੋਇਆ ਜਿਹੜਾ ਰਾਮ ਹੈ ਉਹ ਰਾਮ ਨਹੀਂ ਉਹਦੇ ਰਾਮ ਗਏ ਰਾਵਣ ਗਏ ਦਸ਼ਰਥ ਦਾ ਬੇਟਾ ਰਾਮ ਨਹੀਂ ਇੱਥੇ ਪਰਮਾਤਮਾ ਰਾਮ ਹੈ ਜਿਹੜਾ ਰਮਿਆ ਹੋਇਆ ਜਿਹੜਾ ਸਾਰੇ ਪਾਸੇ ਉਹਨੂੰ ਰਾਮ ਕਿਹਾ ਤੇ ਜਦੋਂ ਮਨ ਇੱਕ ਵਾਰੀ ਇਸ ਪਾਸੇ ਲੱਗ ਜੇ ਫਿਰ ਕਿਵੇਂ ਟੁੱਟ ਸਕਦਾ ਹੈ ਸ਼ੁਰੂ ਸ਼ੁਰੂ ਵਾਲੀ ਗੱਲ ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਦੋਂ ਪਰਮਾਤਮਾ ਦੇ ਵਿੱਚ ਮਰਜ ਹੋ ਗਿਆ ਨਾ ਮਨ ਇਕਮਿਕਤਾ ਹੋ ਗਈ ਫਿਰ ਕਿਵੇਂ ਵਿਛੜ ਸਕਦਾ ਦੂਰੀ ਕਿਵੇਂ ਪੈ ਸਕਦੀ ਹੈ ਜਦੋਂ ਬੰਦੇ ਦਾ ਰੱਬ ਨਾਲ ਕਨੈਕਟ ਹੋ ਗਿਆ, ਪਰਮਾਤਮਾ ਨਾਲ ਕੁਦਰਤ ਨਾਲ ਕਨੈਕਸ਼ਨ ਬਣ ਗਿਆ। ਪਰਮਾਤਮਾ ਨਾਲ ਕਨੈਕਸ਼ਨ ਬਣਨ ਦਾ ਮਤਲਬ ਹੈ ਕੁਦਰਤ ਨਾਲ ਕਨੈਕਸ਼ਨ ਬਣਨਾ। ਜਿਵੇਂ ਇਹ ਕਹਿ ਲਓ ਵੀ ਜਿਹੜੇ ਦੇਸ਼ ਵਿੱਚ ਰਹਿੰਦੇ ਹਾਂ ਆਪਾਂ, ਇਸ ਇੱਥੋਂ ਦੇ ਕਾਨੂੰਨ ਨਾਲ ਕਨੈਕਸ਼ਨ ਬਣ ਗਿਆ। ਕਿਵੇਂ ਬਣੂ? ਕਾਨੂੰਨ ਤੇ ਆਪਾਂ ਵੇਖੀ ਨਹੀਂ। ਕਾਨੂੰਨ ਦਾ ਮਤਲਬ ਕੀ ਹੈ? ਵੀ ਜਿਹੜੇ ਰੂਲਸ ਹਨ ਇੱਥੇ, ਔਰ ਉਹਨਾਂ ਨੂੰ ਜਦੋਂ ਅਸੀਂ ਮੰਨਣ ਲੱਗ ਪਏ ਤੇ ਸਮਝ ਲਓ ਸਾਡਾ ਕਾਨੂੰਨ ਨਾਲ ਕਨੈਕਸ਼ਨ ਬਣ ਗਿਆ। ਬੰਦੇ ਨੇ ਸਾਰੀ ਜ਼ਿੰਦਗੀ ਕਾਨੂੰਨ ਨਹੀਂ ਤੋੜਿਆ। ਕਿਵੇਂ? ਵੀ ਜੇ ਸੜਕ ਤੇ ਖੱਬੇ ਹੱਥ ਚੱਲਣਾ ਤੇ ਖੱਬੇ ਹੱਥ ਹੀ ਚੱਲਿਆ। ਜਿੱਥੇ ਲਿਖਿਆ 60 ਦੀ ਸਪੀਡ ਆ, ਉਹਨੇ 60 ਦੀ ਸਪੀਡ ਰੱਖੀ ਹੈ। ਜੇ ਕਾਨੂੰਨ 'ਚ ਲਿਖਿਆ ਵੀ ਬੰਦਾ ਨਹੀਂ ਮਾਰਨਾ ਤੇ ਕਦੇ ਮਾਰਿਆ ਨਹੀਂ, ਕਿਸੇ ਨਾਲ ਧੱਕਾ ਨਹੀਂ ਕੀਤਾ, ਕਿਤੇ ਕਬਜ਼ਾ ਨਹੀਂ ਕੀਤਾ, ਕੋਈ ਮਾੜਾ ਕੰਮ ਜ਼ਿੰਦਗੀ 'ਚ ਨਹੀਂ, ਭਾਵ ਕਿ ਕਾਨੂੰਨ ਦੇ ਅੰਡਰ ਰਿਹਾ ਜਿਹੜਾ ਬੰਦਾ, ਬਸ ਇਹੀ ਇੱਕ ਮਿਕਤਾ ਹੈ। ਰੱਬ ਨਾਲ ਪਿਆਰ ਪੈਣ ਦਾ ਮਤਲਬ ਹੈ ਕੁਦਰਤ ਦਾ ਜਿਹੜਾ ਸਿਸਟਮ ਹੈ ਉਹ ਸਾਡੇ ਸਮਝ ਵਿੱਚ ਆ ਗਿਆ। ਤੇ ਬੰਦਾ ਕਿਵੇਂ ਟੁੱਟ ਸਕਦਾ? ਫਿਰ ਆਪਣੀ ਹੋਂ ਖਤਮ ਹੋ ਗਈ, ਉਹਦੀ ਹੋਂਦ ਵੇਖੋ ਨਾ, ਰੱਬ ਦੀ ਹੋਂਦ ਦਾ ਜਦੋਂ ਅਹਿਸਾਸ ਹੁੰਦਾ ਹੈ ਤੇ ਆਪਣੀ ਹੋਂ ਫਿਰ ਖਤਮ ਹੋ ਜਾਂਦੀ ਹੈ। ਆਪਣੀ ਹੋਂ ਖਤਮ ਹੋ ਜਾਂਦੀ ਹੈ, ਰੱਬ ਦੀ ਹੋਂਦ ਦਾ ਅਹਿਸਾਸ ਹੁੰਦਾ ਜਦੋਂ। ਹੁਣ ਬੰਦਾ ਇੱਥੇ ਐਂ ਆ ਜਾਏ, ਇੱਕ ਕਿੱਲੇ ਵਾਲਾ ਤੇ ਇੱਥੇ ਕੋਈ ਵੀ ਨਹੀਂ ਆਇਆ, ਇਹ ਹੋਂ ਹੈ ਨਾ, ਕਿੱਲਾ ਜ਼ਮੀਨ ਹੈ ਮੇਰੀ, ਇਹ ਹੋਂ ਹੈ। ਪਰ ਜੇ ਅੱਗੇ ਬੈਠੇ ਨੂੰ ਐਂ ਪਤਾ ਲੱਗ ਜੇ ਵੀ ਇੱਥੇ ਤੇ ਹਜ਼ਾਰ ਕਿੱਲੇ ਵਾਲਾ ਵੀ ਉਹ ਬੈਠਾ, ਫਿਰ ਹੋਂ ਕਾਹਦੀ ਰਹਿ ਜੂ? ਜਦੋਂ ਰੱਬ ਦੀ ਹੋਂਦ ਮਨ ਨੂੰ ਪਤਾ ਲੱਗਦੀ ਹੈ ਫਿਰ ਇਹਦੀ ਆਪਣੀ ਹੋਂ ਖਤਮ ਹੋ ਜਾਂਦੀ। ਹੋਮੇ ਕੀ ਹੈ? ਕਿਰਪਾ ਕਰਕੇ ਜਿੰਨੇ ਕੁ ਸਮਝਣ ਵਾਲੇ ਪਕੜੋ ਇਸ ਗੱਲ ਨੂੰ, ਬਹੁਤ ਵਾਰ ਗੱਲ ਅੱਗੇ ਹੋਈ ਵੀ ਹੈ। ਹੋਮੇ ਕੀ ਹੈ? ਜਿਵੇਂ ਸੇਬ ਹੈ ਜਿਹੜਾ ਫਲ ਹੈ ਦਰਖਤ ਨਾਲ ਲੱਗਿਆ ਹੋਇਆ, ਤੁਸੀਂ ਦੱਸੋ ਦਰਖਤ ਤੋਂ ਬਿਨਾਂ ਸੇਬ ਦੀ ਕੋਈ ਆਪਣੀ ਹੋਂਦ ਹੈ? ਨਹੀਂ ਹੈ। ਅੱਛਾ, ਸੂਰਜ ਤੋਂ ਕਿਰਨਾਂ ਆਈਆਂ ਨੇ, ਪਰ ਕਿਰਨਾਂ ਦੀ ਸੂਰਜ ਤੋਂ ਬਿਨਾਂ ਕੋਈ ਹੋਂਦ ਹੈ? ਨਹੀਂ। ਇਸੇ ਤਰ੍ਹਾਂ ਲਹਿਰ ਸਮੁੰਦਰ ਦੇ ਵਿੱਚ ਉੱਠਦੀ ਹੈ, ਪਰ ਲਹਿਰ ਦੀ ਸਮੁੰਦਰ ਤੋਂ ਬਿਨਾਂ ਕੋਈ ਆਪਣੀ ਹਸਤੀ ਹੈ? ਬਿਲਕੁਲ ਨਹੀਂ। ਪਰ ਸੂਰਜ ਤੇ ਕਿਰਨ ਦੋ ਨੇ ਕਿ ਇੱਕ ਹੀ ਹੈ? ਇੱਕ ਹੀ ਹੈ ਨਾ ਕੀ ਨੇ? ਦੋ। ਸੂਰਜ ਤੇ ਚੰਦਰ, ਸਮੁੰਦਰ ਤੇ ਸਮੁੰਦਰ ਦੀ ਲਹਿਰ ਦੋ ਨੇ ਕਿ ਇੱਕ ਹੀ ਹੈ? ਇੱਕ ਹੀ ਹੈ ਨਾ ਕੀ ਨੇ? ਦੋ। ਇਸੇ ਤਰ੍ਹਾਂ ਪਰਮਾਤਮਾ ਇੱਕ ਸਮੁੰਦਰ ਹੈ, ਅਸੀਂ ਉਹਦੇ ਵਿੱਚ ਉੱਠੀ ਹੋਈ ਇੱਕ ਲਹਿਰ ਹਾਂ। ਤੇ ਲਹਿਰ ਨੂੰ ਮਾਣ ਹੋ ਜੇ ਵੀ ਮੈਂ ਹੀ ਹਾਂ, ਉਹ ਕਮਲੀਏ ਤੂੰ ਕਿੱਥੇ ਹੁੰਦੀ ਜੇ ਸਮੁੰਦਰ ਨਾ ਹੁੰਦਾ? ਕਿਰਨ ਨੂੰ ਜੇ ਮਾਣ ਹੋ ਜੇ ਵੀ ਮੈਂ ਹੀ ਹਾਂ, ਵੀ ਕਿਰਨ ਕਿਵੇਂ ਹੁੰਦੀ ਜੇ ਸੂਰਜ ਨਾ ਹੁੰਦਾ? ਫਲ ਨੂੰ ਮਾਣ ਹੋ ਜੇ ਵੀ ਮੈਂ ਹੀ ਹਾਂ, ਉਹ ਕਮਲਿਆ ਦਰਖਤ ਹੈ ਤੇ ਤਾਂ ਤੂੰ ਦਰਖਤ ਤੇ ਲੱਗਿਆ, ਤੂੰ ਨਾ ਦਰਖਤ ਨਾ ਹੁੰਦਾ ਤੇ ਤੂੰ ਕਾਹਦੇ ਤੇ ਲੱਗਦਾ? ਇਸੇ ਤਰ੍ਹਾਂ ਆਪਾਂ ਨੂੰ ਮਾਣ ਹੋਇਆ ਪਿਆ ਵੀ ਮੈਂ ਫਲਾਣਾ ਸਿੰਘ ਹਾਂ, ਉਹ ਕਹਿੰਦੇ ਤੂੰ ਕਿੱਥੋਂ ਹੁੰਦਾ, ਤੂੰ ਵੀ ਰੱਬ ਨਾਲ ਲੱਗਿਆ ਹੋਇਆ, ਉਹਦੇ ਤੋਂ ਬਿਨਾਂ ਤੇਰੀ ਕੋਈ ਹਸਤੀ ਨਹੀਂ, ਸਾਹ ਚਲਾ ਰਿਹਾ, ਦਿਲ ਧੜਕਾ ਰਿਹਾ, ਸੂਰਜ ਚੜ੍ਹਿਆ, ਆ ਸਾਰਾ ਕੁਝ ਹੈ, ਤੂੰ ਰੱਬ ਦੇ ਵਿੱਚ ਰਹਿੰਦਾ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਤੇ ਜਿਹੜਾ ਬੰਦਾ ਰੱਬ ਦੀ ਹੋਂਦ ਤੋਂ ਮੁਨਕਰ ਹੈ, ਸਿਰੇ ਦਾ ਮੂਰਖ ਹੈ, ਮੂਰਖਾਂ ਸਿਰ ਮੂਰਖ ਹੈ, ਕੌਣ ਮੰਨੈ ਨਾਹੀ ਨਾਉ, ਜਿਹੜਾ ਰੱਬ ਦੀ ਹੋਂਦ ਤੋਂ ਹੋਂਦ ਨਹੀਂ ਮੰਨਦਾ ਉਹ ਸਿਰੇ ਦਾ ਮੂਰਖ ਹੈ। ਜਿਵੇਂ ਹੁਣ ਲਹਿਰ ਸਮੁੰਦਰ ਦੀ ਹੋਂਦ ਨਾ ਮੰਨੇਗੀ ਤੇ ਆਪਾਂ ਮੂਰਖ ਹੀ ਕਵਾਂਗੇ, ਕਿਰਨ ਸੂਰਜ ਦੀ ਹੋਂਦ ਨਾ ਮੰਨੇ ਤੇ ਆਪਾਂ ਮੂਰਖ ਕਵਾਂਗੇ, ਜੇ ਸੇਬ ਦਰਖਤ ਦੀ ਹੋਂਦ ਨਾ ਮੰਨੇ ਤੇ ਆਪਾਂ ਮੂਰਖ ਕਵਾਂਗੇ। ਜੇ ਬੰਦਾ ਰੱਬ ਦੀ ਹੋਂਦ ਨਾ ਮੰਨੇ ਤੇ ਬੰਦੇ ਤੋਂ ਮੂਰਖ ਕੌਣ ਹੈ? ਆਪਾਂ ਮੰਨੀਏ ਹੀ ਨਾ, ਆਪਾਂ ਕੋਈ ਹਸਤੀ ਨਹੀਂ, ਪਰਮਾਤਮਾ ਦੇ ਵਿੱਚ ਅਸੀਂ ਰਹਿੰਦੇ ਹਾਂ, ਉਹਦੀ ਹੋਂਦ ਨੂੰ ਜਦੋਂ ਮਨ ਫੀਲ ਕਰਦਾ ਹੈ ਫਿਰ ਹੋਮੇ ਖਤਮ ਹੋ ਜਾਂਦੀ ਹੈ। ਤਾਂ ਕਰਕੇ ਇਹਨੂੰ ਕਹਿੰਦੇ ਨੇ ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਥਾਏ, ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਜਦੋਂ ਮਨ, ਜਦੋਂ ਨਾਮ ਭਾਵ ਰੱਬ ਦੀ ਹੋਂਦ ਜ਼ਿੰਦਗੀ ਵਿੱਚ ਆ ਜਾਂਦੀ ਹੈ, ਸਾਡਾ ਮਨ ਹੋਂਦ ਫੀਲ ਕਰਦਾ ਹੈ, ਫਿਰ ਹੋਂ ਨਹੀਂ ਰਹਿੰਦੀ। ਤੇ ਜਿੰਨਾ ਚਿਰ ਹੋਂ ਹੈ ਉਹਨਾਂ ਚਿਰ ਹੋਂਦ ਨਹੀਂ ਰੱਬ ਦੀ ਆ ਸਕਦੀ, ਨਾਮ ਨਹੀਂ ਮਿਲ ਸਕਦਾ। ਜਾਂ ਨਾਮ ਤੇ ਜਾਂ ਹੋਮੇ, ਇੱਕ ਚੀਜ਼ ਹੀ ਰਹੂ, ਰੱਬ ਦੀ ਹੋਂਦ ਤੇ ਜਾਂ ਫਿਰ ਆਪਣੀ ਹੋਂਦ। ਐਂ ਕਹਿ ਲਓ ਤਾਂ ਆਪਣੀ ਹੋਂਦ ਜਾਂ ਫਿਰ ਰੱਬ ਦੀ ਹੋਂਦ। ਜਦੋਂ ਰੱਬ ਦੀ ਹੋਂਦ ਨੂੰ ਫੀਲ ਕਰਾਂਗੇ ਫਿਰ ਸਾਡੀ ਹੋਂਦ ਖਤਮ ਹੋ ਜੂ, ਸਾਨੂੰ ਪਤਾ ਲੱਗ ਜੂ ਮੈਂ ਕੀ ਚੀਜ਼ ਹਾਂ, ਮੈਂ ਤੇ ਉਹਦੇ ਵਿੱਚ ਹੀ ਲੱਗਿਆ ਹੋਇਆ। ਸੇਬ ਨੂੰ ਸਮਝ ਆ ਗਈ ਮੈਂ ਤੇ ਦਰਖਤ ਨਾਲ ਲੱਗਿਆ ਹੋਇਆ, ਬਸ ਇਹੀ ਹੈ ਨਾਮ ਦੀ ਦਾਤ ਮਿਲਣੀ। ਆਪਣਾ ਨਾਮ ਖਤਮ ਕਰਦੇ ਉਹਦਾ ਨਾਮ ਮੰਨਿਆ ਕਰ। ਇੱਕ ਤੇ ਤੂੰ ਆਪਣਾ ਨਾਮ ਜਿਹਾ ਬਣਾ ਕੇ ਬੈਠਾ ਹੈ ਵੀ ਮੈਂ ਜੇ ਹੁਣ ਮੈਂ ਰਣਜੀਤ ਸਿੰਘ ਹਾਂ, ਮੈਂ ਇਹ ਕਰਤਾ, ਮੈਂ ਇਹ ਕਰਤਾ। ਇੱਕ ਤੇ ਆਪਣਾ ਨਾਮ ਤੇ ਇੱਕ ਰੱਬ ਦੀ ਹੋਂਦ, ਰੱਬ ਦਾ ਨਾਮ ਉਹ ਹੈ ਸਾਰਾ ਕੁਝ। ਓਏ ਕਮਲਿਆ ਜੇ ਉਹ ਨਾ ਹੁੰਦਾ ਤੂੰ ਕਿੱਥੇ ਬੋਲ ਲੈਂਦਾ ਆਖੋ ਸਤਨਾਮ। ਇੰਨੇ ਨਾਲ ਹੀ ਫਰਕ ਪੈ ਗਿਆ ਨਾ, ਵੇਖੋ ਸਟੇਟਮੈਂਟ ਬਦਲ ਗਈ। ਕਿੱਥੇ ਹੁਣ ਮੈਂ ਐਂ ਕਹਾਂ ਵੀ ਮੈਂ ਤਿੰਨ ਦਿਨ ਬੋਲਿਆ ਬਈ, ਇੱਕ ਤੇ ਹੋ ਗਿਆ ਇਹ, ਇਹ ਕਿੱਥੋਂ ਨਿਕਲਿਆ ਇਹ ਹੋਂਦ ਚੋਂ। ਤੇ ਸਟੇਟਮੈਂਟ ਫਿਰ ਕਦੋਂ ਬਦਲੂ ਜਦੋਂ ਮਨ ਨੇ ਐਂ ਫੀਲ ਕਰ ਲਿਆ ਬਈ ਜੇ ਉਹ ਨਾ ਹੁੰਦਾ ਤੇ ਤੇਰੀ ਆਵਾਜ਼ ਕਿੱਥੋਂ ਨਿਕਲਦੀ। ਬਸ ਠੀਕ ਹੋ ਗਿਆ ਇੰਨੇ ਨਾਲ। ਮੈਂ ਫਸਲ ਬੀਜੀ, ਮੈਂ ਪਾਣੀ ਲਾਇਆ, ਪਾਣੀ ਪੈਦਾ ਕਿਹਨੇ ਕੀਤਾ ਬਈ? ਪਰਮਾਤਮਾ ਨੇ। ਤੇ ਫਸਲ ਤੇ ਤੂੰ ਬੀਜਤੀ ਪਰ ਧਰਤੀ ਵਿੱਚ ਉਪਜਾਊ ਸ਼ਕਤੀ ਪੈਦਾ ਕਿਹਨੇ ਕੀਤੀ? ਤੇ ਫਸਲ ਪੱਕੀ ਸੂਰਜ ਕਰਕੇ ਸੂਰਜ ਪੈਦਾ ਕਿਹਨੇ ਕੀਤਾ? ਤੇ ਫਸਲ ਹੋਈ ਕਿਹਦੀ ਫਿਰ? ਆਪਣੀ ਆਪਣੀ ਹੋਮੇ ਕਾਹਦੀ ਰਹਿ ਗਈ ਫਿਰ? ਠੀਕ ਹੈ ਬੀਜੀ ਮੈਂ ਪਰ ਤੇਰੀ ਕਿਰਪਾ ਕਰਕੇ ਦਿਲ ਧੜਕਦਾ ਸੀ ਤਾਂ ਟਰੈਕਟਰ ਤੇ ਬਹਿ ਗਿਆ, ਤਾਂ ਹੀ ਸਭ ਕੁਝ ਕੀਤਾ। ਇਹਨੂੰ ਕਹਿੰਦੇ ਆ ਇਦਾਂ ਅਸੀਂ ਰੱਬ ਦੀ ਹੋਂਦ ਨੂੰ ਮੰਨਣਾ ਹੈ। ਸੌਖੀ ਗੱਲ ਹੈ ਭਾਸ਼ਾ, ਮੈਂ ਸੌਖੇ ਸ਼ਬਦਾਂ ਵਿੱਚ ਸਮਝਾ ਰਿਹਾ, ਕੋਈ ਡੂੰਘੀ ਗੱਲ ਸਮਝ ਆ ਰਹੀ ਹੈ? ਸਿੱਧੀ ਸਿੱਧੀ ਸਪਸ਼ਟ ਹੈ, ਸਮਝ ਆਉਂਦੀ ਹੈ। ਇਦਾਂ ਇਹਨੂੰ ਨਾਮ ਦੀ ਦਾਤ ਕਹਿੰਦੇ ਆ। ਸਿੱਧਾ ਸਿੱਧਾ ਸਮਝੋ ਭਾਈ, ਉਹਦੀ ਹੋਂਦ ਨੂੰ ਮਹਿਸੂਸ ਕਰੋ ਤੇ ਆਪਣੀ ਹੋਂਦ ਆਪਣੇ ਅੰਦਰੋਂ ਖਤਮ ਕਰੋ। ਜੋ ਮੈਂ ਕਰਦਾ ਤੇਰੀ ਕਿਰਪਾ ਨਾਲ, ਤੇਰੀ ਮਿਹਰ ਨਾਲ ਕਰਦਾ। ਚਲੋ ਜੀ ਇੱਥੇ ਤੱਕ ਗੱਲ ਸਮਝ ਆਈ। ਹੁਣ ਕਿਵੇਂ ਰਹਿ ਜੂ ਹੋਮੇ ਜਦੋਂ ਜੋਤ ਨਾਲ ਜੋਤ ਨਾਲ ਲੱਗੀ, ਜਦੋਂ ਮਨ ਪਰਮਾਤਮਾ 'ਚ ਇੱਕਮਿਕ ਹੋ ਗਿਆ, ਫਿਰ ਹੋਮੇ ਕਿੱਥੇ ਰਹਿ ਜੂ? ਅਗਲੀ ਪੰਗਤੀ ਪੜੋ ਦੂਜੀ। ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਕਹਿੰਦੇ ਭਟਕਦਾ ਹੀ ਫਿਰੂ ਉਹ, ਦੁਖੀ ਰਹੇਗਾ ਜਿਹਦੇ ਅੰਦਰ ਨਾਮ ਰੱਬ ਦੀ ਹੋਂਦ ਪੈਦਾ ਨਾ ਹੋਈ। ਆਪਣੀ ਹੋਮੇ ਬਣਾਈ ਫਿਰ ਜਿੰਨਾ, ਕਿੰਨੇ ਸਾਲ ਬਣਾਈ ਫਿਰੇਗਾ, ਖਤਮ ਤੇ ਹੋਏਗੀ। ਪਰ ਜਿਉਂਦਾ ਜਿਉਂਦਾ ਆਪਣੀ ਹੋਂਦ ਖਤਮ ਕਰਕੇ ਰੱਬ ਜੀ ਦੀ ਹੋਂਦ ਨੂੰ ਮਹਿਸੂਸ ਕਰ। ਤੇ ਮੇਰੇ ਰੱਬ ਜੀ ਸ਼ੁਕਰ ਹੈ ਤੇਰੀ ਫੀਲਿੰਗ ਮੈਨੂੰ ਹੋਣ ਲੱਗ ਗਈ। ਭਗਤ ਕਬੀਰ ਸਾਹਿਬ ਕਹਿੰਦੇ ਆ ਤੇਰੇ ਪ੍ਰਤੀ ਮੇਰਾ ਮਨ ਜੁੜ ਗਿਆ, ਤੇਰੇ ਨਾਲ ਮੇਰਾ ਮਨ ਲੱਗ ਗਿਆ। ਮੈਂ ਅੱਗੇ ਆਪਣੀ ਹੋਮੇ 'ਚ ਤੁਰਿਆ ਫਿਰਦਾ ਸੀ ਤੇ ਆਪਣੇ ਨਾਮ ਵਿੱਚ ਤੁਰਿਆ ਫਿਰ, ਹੁਣ ਤੇਰੇ ਨਾਲ ਮੇਰਾ ਮਨ ਲੱਗ ਗਿਆ। ਅਗਲੀ ਪੰਕਤੀ ਸਾਧ ਮਿਲੇ ਸਿੱਧ ਪਾਏ। ਇੱਕ ਪੰਕਤੀ ਛੱਡ ਕੇ ਸਾਵਲ ਸੁੰਦਰ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਮੇਰੇ ਰੱਬ ਜੀ ਮੇਰਾ ਮਨ ਤੇਰੇ 'ਚ ਲੱਗਿਆ, ਹੁਣ ਹੋਮੇ ਕਿੱਥੇ ਰਹਿ ਗਈ? ਹੁਣ ਤੂੰ ਦਿਸਦਾ ਹਰ ਪਾਸੇ, ਤੂੰ ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਹੁਣ ਤੂੰ ਦਿਸਦਾ ਮੇਰਾ ਮਨ ਤੇਰੇ 'ਚ ਲੱਗ ਗਿਆ, ਪਰ ਇਹ ਕਿਰਪਾ ਕਿਵੇਂ ਹੋਈ? ਆ ਹੁਣ ਅਗਲੀ ਬੰਦੀ ਸਾਧ ਮਿਲੇ ਸਿੱਧ ਪਾਈਐ ਕੇ ਇਹ ਜੋਗ ਕੇ ਭੋਗ। ਇਹ ਜਿਹੜੀ ਸਿੱਧੀ ਮੈਨੂੰ ਮਿਲੀ ਹੈ ਨਾ, ਅਕਲ ਮਿਲੀ ਹੈ ਜਿਹੜੀ, ਇਹ ਮਿਲੀ ਹੈ ਸਾਧ ਤੋਂ। ਤੇ ਇੱਥੇ ਸਾਧ ਕਿਹਨੂੰ ਗਿਆ ਭਲਾ ਬੋਲੋ? ਸਾਧ ਮੇਰੇ ਵਰਗੇ ਕੱਪੜੇ ਚੋਲੇ ਵਾਲੇ ਨੂੰ ਗਿਆ ਇੱਥੇ? ਸਾਧ ਕਿਹਨੂੰ ਗਿਆ ਇੱਥੇ? ਭਗਤ ਕਬੀਰ ਸਾਹਿਬ ਸਾਧ ਕਿਹਨੂੰ ਕਹਿੰਦੇ ਆ? ਗੁਰੂ ਨੂੰ। ਇੱਥੇ ਸਾਧ ਗੁਰੂ ਨੂੰ ਗਿਆ ਕਿਵੇਂ ਭਲਾ? ਆਪਾਂ ਪਹਿਲੇ ਦਿਨ ਗੱਲ ਕੀਤੀ ਸੀ, ਜਿਹੜੇ ਪਹਿਲੇ ਦਿਨ ਆਏ ਸੀ ਦੀਵਾਨ 'ਚ ਉਹਨਾਂ ਨੂੰ ਚੇਤਾ ਹੋਊ, ਸ਼ਬਦ ਇੱਕ ਹੈ। ਇੱਕ ਤੇ ਹੁੰਦੀ ਹੈ ਰੋਟੀ ਖਾਣੀ, ਖਾਣੀ ਰੋਟੀ ਖਾਣੀ, ਇੱਕ ਹੁੰਦੀ ਹੈ ਕੁੱਟ ਖਾਣੀ। ਸ਼ਬਦ ਦੋਵਾਂ ਵਿੱਚ ਇੱਕ ਇੱਕ ਸ਼ਬਦ ਦੋਨਾਂ 'ਚ ਆਇਆ, ਭਲਾ ਕੀ ਆਇਆ? ਖਾਣੀ, ਕਿੱਥੇ ਕੁੱਟ ਖਾਣੀ, ਕਿੱਥੇ ਰੋਟੀ ਖਾਣੀ। ਕਈ ਵਾਰੀ ਆਪਾਂ ਕਹਿੰਦੇ ਹਵਾ ਵੀ ਖਾਣੀ, ਬਾਹਰ ਚੱਲਿਆ ਕਿ ਹਵਾ ਖਾ ਕੇ ਆਉਣਾ ਥੋੜੀ ਜੀ, ਹਵਾ ਹਵਾ ਖਾਣੀ, ਫਰਕ ਹੈ ਨਾ? ਸ਼ਬਦ ਕੀ ਵਰਤਿਆ ਗਿਆ? ਖਾਣੀ। ਅਗਲਾ ਕਹਿੰਦਾ ਤਲਾ ਨਾ ਥਾ, ਤਲਾ ਤਲਾ ਨਹੀਂ ਸੀ। ਹੁਣ ਕਿੱਥੇ ਸਮੋਸਾ ਤਲਣਾ ਤੇ ਕਿੱਥੇ ਜੁੱਤੀ ਦਾ ਤਲਾ, ਠੀਕ ਹੈ? ਜੁੱਤੀ ਦਾ ਤਲਾ ਉਹਨੂੰ ਕੀ ਕਹਿੰਦੇ ਆ? ਤਲਾ। ਤੇ ਸਮੋਸਾ ਜੇ ਨਾ ਤਲਿਆ ਤਲਿਆ ਨਹੀਂ ਤਲਾ ਉਹ ਵੀ ਤਲਾ ਹੀ ਹੈ ਹਿੰਦੀ ਵਿੱਚ ਤਲਾ ਸ਼ਬਦ ਵਰਤਦੇ ਆ ਤੇ ਹਿੰਦੀ ਵਿੱਚ ਇਹਨੂੰ ਕੀ ਕਹਿੰਦੇ ਆ ਪੈਰ ਵਿੱਚ ਉਹ ਉਹਨੂੰ ਵੀ ਤਲਾ ਹੀ ਕਹਿੰਦੇ ਆ ਇਸੇ ਤਰ੍ਹਾਂ ਭਾਈ ਸ਼ਬਦ ਇੱਕੋ ਹੀ ਵਰਤਿਆ ਜਾਂਦਾ ਹੈ ਹੁਣ ਵੇਖੋ ਮੇਲ ਆਈ ਹੈ ਸਟਾਰਟ ਕਰੋ ਫਟਾਫਟ ਕੀ ਸਟਾਰਟ ਕਰੋ ਭਲਾ ਕੰਪਿਊਟਰ ਸਟਾਰਟ ਕਰੋ ਸਟਾਰਟ ਕੰਪਿਊਟਰ ਸਟਾਰਟ ਕਰੋ ਫਟਾਫਟ ਕਰੋ ਜਾਣਾ ਹੈ ਫੋਨ ਆਇਆ ਹੈ ਫੋਨ ਕੀ ਸਟਾਰਟ ਕਰੋ ਗੱਡੀ ਪਰ ਸ਼ਬਦ ਕੀ ਹੈ ਸਟਾਰਟ ਹੁਣ ਕਿੱਥੇ ਗੱਡੀ ਸਟਾਰਟ ਕਰਨੀ ਕਿੱਥੇ ਕੰਪਿਊਟਰ ਸਟਾਰਟ ਕਰਨਾ ਪਰ ਸ਼ਬਦ ਤਾਂ ਇੱਕੋ ਹੀ ਹੈ ਨਾ ਵਿਚਾਲੇ ਫਟਾਫਟ ਕਰੋ ਗਾਜਰਾਂ ਪਈਆਂ ਨੇ ਕਿੰਨੂ ਪਏ ਨੇ ਅਨਾਰ ਲੈ ਆ ਕੇ ਰੱਖਤਾ ਪ੍ਰਾਹੁਣੇ ਆ ਗਏ ਫਟਾਫਟ ਸਟਾਰਟ ਕਰੋ ਬਣਾਈਏ ਕੀ ਜੂਸ ਤੇ ਕੀ ਸਟਾਰਟ ਕਰੋ ਹੁਣ ਮਿਕਸੀ ਜੂਸਰ ਸਟਾਰਟ ਕਰੋ ਫਰਕ ਹੈ ਨਾ ਕਿੰਨਾ ਪਰ ਸ਼ਬਦ ਕੀ ਹੈ ਸਟਾਰਟ ਇਹ ਇੱਕ ਸਾਂਝਾ ਸ਼ਬਦ ਹੈ ਇਹਦੇ ਵਿੱਚ ਸਟਾਰਟ ਇਸੇ ਤਰ੍ਹਾਂ ਸਾਧ ਸ਼ਬਦ ਸਾਂਝਾ ਹੈ ਕਿਤੇ ਤੇ ਸਾਧ ਕਹਿਤਾ ਸੁਣਨ ਵਾਲੇ ਨੂੰ ਤੇ ਕਿਤੇ ਸਾਧ ਗੁਰੂ ਨੂੰ ਵੀ ਕਿਹਾ ਤੇ ਕਿਤੇ ਸਾਧ ਪਰਮਾਤਮਾ ਨੂੰ ਵੀ ਕਿਹਾ ਇਹ ਹੁਣ ਸਾਨੂੰ ਲੱਭਣਾ ਪੈਣਾ ਹੈ ਅਗਲਾ ਕਹਿੰਦਾ ਸਟਾਰਟ ਕਰ ਅਗਲੇ ਨੇ ਤੇ ਕਿਹਾ ਸੀ ਕੰਪਿਊਟਰ ਸਟਾਰਟ ਕਰ ਲੈ ਤੈਂ ਗੱਡੀ ਸਟਾਰਟ ਕਰ ਲਈ ਆਖੋ ਸਤਨਾਮ ਅਗਲਾ ਕਹਿੰਦਾ ਖਾਣੀ ਹੈ ਉਹ ਮੰਗਦਾ ਸੀ ਰੋਟੀ ਤੂੰ ਕੁੱਟ ਕੁੱਟਣ ਲੱਗ ਗਿਆ ਕਹਿੰਦਾ ਤੂੰ ਕਹਿੰਦਾ ਕੁੱਟ ਖਾਣੀ ਹੈ ਫਰਕ ਪੈ ਗਿਆ ਨਾ ਬਹੁਤ ਇਸੇ ਤਰ੍ਹਾਂ ਸਾਧ ਦਾ ਅਰਥ ਤੇ ਕੁਝ ਹੋਰ ਸੀ ਅਸੀਂ ਚੋਲੇ ਵਾਲਿਆਂ ਨੂੰ ਸਮਝੀ ਜਾਂਦੇ ਹਾਂ ਆਖੋ ਸਤਨਾਮ ਅਸੀਂ ਐਂ ਸਮਝੀ ਜਾਂਦੇ ਹਾਂ ਹੁਣ ਤੱਕ ਵੀ ਇਹਨੂੰ ਸਾਧ ਕਿਹਾ ਪਹਿਲੀ ਪੰਕਤੀ ਚ ਕੀ ਕਿਹਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਗੁਰੂ ਨੇ ਗਿਆਨ ਦੇ ਦਿੱਤਾ ਮੇਰਾ ਹਨੇਰਾ ਦੂਰ ਹੋ ਗਿਆ ਰੱਬ ਦੀ ਕਿਰਪਾ ਨਾਲ ਹਰ ਕਿਰਪਾ ਤੇ ਸੰਤ ਭੇਟਿਆ ਪਹਿਲੀ ਪੰਕਤੀ ਚ ਕੀ ਕਿਹਾ ਗੁਰੂ ਤੇ ਦੂਜੀ ਪੰਕਤੀ ਚ ਉਸੇ ਗੁਰੂ ਨੂੰ ਕੀ ਕਿਹਾ ਸੰਤ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਟ ਹੁਣ ਪੜੋ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਕਿਹਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਗੁਰੂ ਦੇ ਬਿਲਪ ਕਰੇ ਤ੍ਰਿਖਾ ਨਾ ਉਤਰੈ ਬਿਨ ਦਰਸ਼ਨ ਗੱਲ ਸ਼ੁਰੂ ਕਿਹਦੇ ਤੋਂ ਕੀਤੀ ਗੁਰੂ ਤੋਂ ਕਿ ਸੰਤ ਤੋਂ ਗੁਰੂ ਤੋਂ ਤੇ ਖਤਮ ਕਿੱਥੇ ਕਰਤੀ ਸੰਤ ਤੇ ਪਹਿਲੀ ਪੰਕਤੀ ਚ ਗੁਰੂ ਤੇ ਲਾਸਟ ਪੰਕਤੀ ਚ ਉਸੇ ਗੁਰੂ ਨੂੰ ਕੀ ਕਿਹਾ ਸੰਤ ਜਦੋਂ ਸ਼ੁਰੂ ਜਿੱਥੋਂ ਕੀਤੀ ਉੱਥੇ ਹੀ ਐਂਡ ਹੋ ਰਿਹਾ ਪਰ ਭੁਲੇਖਾ ਬੜਾ ਵੱਡਾ ਪਿਆ ਐਡਾ ਭੁਲੇਖਾ ਪਿਆ ਇਸ ਭੁਲੇਖੇ ਨੇ ਸਾਡੀ ਸਿੱਖ ਕੌਮ ਦਾ ਬਹੁਤਾ ਹਿੱਸੇ ਦਾ ਬੇੜਾ ਗਰਕ ਕਰਕੇ ਰੱਖਿਆ ਸਮਝ ਨਹੀਂ ਲੱਗੀ ਜਿਹੜੀਆਂ ਪੰਕਤੀਆਂ ਗੁਰੂ ਲਈ ਨੇ ਉਹ ਸੰਤ ਲਈ ਵਰਤੀ ਜਾਂਦੇ ਉਹ ਇੱਥੇ ਵੱਡੀ ਪ੍ਰੋਬਲਮ ਪਈ ਤਾਂ ਕਰਕੇ ਭਾਈ ਸਾਧ ਮਿਲੇ ਸਾਧੂ ਮਿਲਿਆ ਤੇ ਸਿੱਧੀ ਹੋ ਗਈ ਅਕਲ ਆ ਗਈ ਲੱਭੋ ਪੰਕਤੀ ਦੁਬਾਰਾ ਸੁਣੋ ਸਾਧ ਮਿਲੇ ਸਿੱਧ ਪਾਈਐ ਕੇ ਇਹ ਜੋਗ ਕੇ ਭੋ ਗੁਰੂ ਮਿਲਿਆ ਤਾਂ ਸਿੱਧ ਹੋਇਆ ਇਹ ਸਿੱਧ ਹੋ ਗਿਆ ਮੇਰੀ ਜ਼ਿੰਦਗੀ ਚ ਮੈਨੂੰ ਅਕਲ ਆ ਗਈ ਕੇ ਇਹ ਜੋਗ ਕੇ ਭੋਗ ਧਿਆਨ ਨਾਲ ਸੁਣਿਓ ਕਈ ਬੰਦੇ ਤੇ ਭੋਗੀ ਬਣ ਗਏ ਤੇ ਕਈ ਬੰਦੇ ਜੋਗੀ ਬਣ ਗਏ ਜੋਗੀ ਉਹਨੂੰ ਕਹਿੰਦੇ ਜਿਹੜਾ ਸਭ ਕੁਝ ਛੱਡ ਕੇ ਚਲਿਆ ਜਾਵੇ ਤੇ ਕਈ ਉਹ ਨੇ ਜਿਹੜੇ ਜ਼ਿਆਦਾ ਰਸਾਂ 'ਚ ਫਸ ਗਏ ਵੇਖੋ ਭੋਗੀ ਜ਼ਿਆਦਾ ਰੋਟੀ ਖਾਵੇ ਤੇ ਜੋਗੀ ਜਿਹੜਾ ਜਮਾਂ ਹੀ ਨਾ ਖਾਵੇ ਪਰ ਦੋਨੇ ਗਲਤ ਨੇ ਕਿ ਠੀਕ ਨੇ ਦੋਨੇ ਗਲਤ ਨੇ ਇੱਕ ਜਿਹੜਾ ਜਮਾਂ ਹੀ ਨਹੀਂ ਖਾਂਦਾ ਉਹ ਵੀ ਗਲਤ ਹੈ ਤੇ ਜਿਹੜਾ ਜ਼ਿਆਦਾ ਖਾਂਦਾ ਹੈ ਉਹ ਵੀ ਗਲਤ ਹੈ ਇੱਕ ਬੰਦਾ ਬਿਲਕੁਲ ਹੀ ਮਕਾਨ ਨਾ ਬਣਾਵੇ ਇਹ ਵੀ ਗਲਤ ਹੈ ਤੇ ਇੱਕ ਬੰਦਾ ਦਿਨ ਰਾਤ ਹੀ ਸਾਰਾ ਧਿਆਨ ਹੀ ਮਕਾਨ 'ਚ ਹੋਵੇ ਇਹ ਵੀ ਗਲਤ ਹੈ ਪੈਸਾ ਇੱਕ ਬਿਲਕੁਲ ਵੀ ਨਾ ਕਮਾਵੇ ਇਹ ਵੀ ਗਲਤ ਹੈ ਪਰ ਇੱਕ ਬੰਦਾ ਦਿਨ ਰਾਤ ਪੈਸੇ 'ਚ ਹੀ ਖਰਚਤ ਰਵੇ ਇਹ ਵੀ ਗਲਤ ਹੈ ਚਾਹੀਦਾ ਕੀ ਹੈ ਬੈਲੈਂਸ ਜਿੰਨੀ ਲੋੜ ਹੈ ਉਨਾ ਚਾਹੀਦਾ ਲੋੜ ਮੁਤਾਬਕ ਅਸੀਂ ਸਾਰਿਆਂ ਨੇ ਕਰਨੇ ਆ ਕਰਦੇ ਹਾਂ ਤੇ ਕਰਨਾ ਚਾਹੀਦਾ ਲੋੜਾਂ ਵੀ ਨਾ ਛੱਡਣਾ ਹੈ ਤੇ ਨਾ ਫਸਣਾ ਹੈ ਕਿਹੜਾ ਜੋਗ ਤੇ ਕਿਹੜਾ ਭੋਗ ਕਹਿੰਦੇ ਮੈਨੂੰ ਗੁਰੂ ਨੇ ਸਿੱਧ ਕਰਤਾ ਹੁਣ ਸਮਝ ਆ ਗਈ ਵੀ ਜ਼ਿਆਦਾ ਨਾ ਫਸੂ ਛੱਡਣਾ ਵੀ ਮਾੜਾ ਹੈ ਤੇ ਫਸਣਾ ਵੀ ਮਾੜਾ ਅੱਗੇ ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਜਦੋਂ ਤੋਂ ਮੇਰਾ ਦਿਮਾਗ ਤੇ ਸ਼ਬਦ ਮਿਲੇ ਆ ਮੈਂ ਗੱਲ ਕੀਤੀ ਸੀ ਸ਼ੁਰੂ ਚ ਵੀ ਜਿਹੜਾ ਇੱਥੋਂ ਗਿਆਨ ਮਿਲਦਾ ਹੈ ਇਹ ਜੇਬ ਚ ਪੈਂਦਾ ਝੋਲੀ ਚ ਪੈਂਦਾ ਕਿੱਥੇ ਪੈਂਦਾ ਜੀ ਇੱਥੇ ਦਿਮਾਗ ਜਦੋਂ ਤੋਂ ਮੇਰਾ ਦਿਮਾਗ ਤੇ ਸ਼ਬਦ ਅਕਲ ਗਿਆਨ ਇਹ ਆਪਸ ਵਿੱਚ ਮਿਲੇ ਨੇ ਤੇ ਕਹਿੰਦੇ ਤਾਂ ਕਾਰਜ ਰਾਸ ਹੋਣ ਲੱਗਿਆ ਪਹਿਲਾਂ ਨਹੀਂ ਹੋਇਆ ਪਹਿਲਾਂ ਤੇ ਝੋਲੀਆਂ ਹੀ ਅੱਡ ਕੇ ਫਿਰਦੇ ਰਹੇ ਹੁਣ ਕਾਰਜ ਰਾਸ ਹੋਣ ਲੱਗਿਆ ਸਮਝ ਹੁਣ ਆਉਣ ਲੱਗੀ ਹੈ ਦੋਵੇਂ ਮਿਲੇ ਕੌਣ ਮਿਲੇ ਜੀ ਦੋਵੇਂ ਸੁਰਤ ਤੇ ਸ਼ਬਦ ਹੁਣ ਦੋਵੇਂ ਮਿਲੇ ਹੁਣ ਗੱਲ ਬਣ ਲੱਗੀ ਹੈ ਪਹਿਲਾਂ ਤੇ ਭਟਕਦੇ ਫਿਰਦੇ ਸੀ ਗੁਰੂ ਦਾ ਗਿਆਨ ਪੜ੍ਹਾਈ ਜੋ ਪੜ੍ਹਾਈ ਜਾ ਰਹੀ ਹੈ ਤੇ ਉਧਰੋਂ ਮੈਂ ਧਿਆਨ ਲਾ ਕੇ ਸੁਣਨ ਲੱਗ ਗਿਆ ਕਹਿੰਦੇ ਹੁਣ ਦੋਨਾਂ ਦਾ ਮੇਲ ਹੋ ਗਿਆ ਸ਼ਬਦ ਦਾ ਤੇ ਸੁਰਤ ਦਾ ਕਾਰਜ ਹੁਣ ਸਿੱਧ ਹੋਇਆ ਫਿਰ ਭਗਤੀ ਪੜ੍ਹ ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਬਸ ਪਰਮਾਤਮਾ ਨਾਲ ਜਿਹੜਾ ਸੰਜੋਗ ਬਣਿਆ ਨਾ ਇਹ ਵਿਧ ਬਣੀ ਹੈ ਜਿਹੜੀ ਇਹ ਦੋਵਾਂ ਦੇ ਮਿਲਣ ਕਰਕੇ ਬਣੀ ਹੈ ਸ਼ਬਦ ਤੇ ਸੁਰਤ ਮਿਲੇ ਨੇ ਅੱਗੇ ਭਾਈ ਇਹਨੂੰ ਐਂ ਨਾ ਸਮਝੋ ਵੀ ਸਵੇਰੇ ਡੀਜੇ ਲਾ ਲਓ ਰਾਤ ਸਵੇਰੇ ਬਾਣੀ ਤੇ ਰਾਤ ਨੂੰ ਡੀਜੇ ਚੱਲਦਾ ਕਈਆਂ ਦੇ ਵੀ ਚੱਲ ਬਾਣੀ ਨੀ ਬਾਣੀ ਦਿਨੇ ਬਾਣੀ ਦਾ ਸ਼ਬਦ ਪੜ੍ਹ ਲਓ ਇਹਨੂੰ ਇਹਨੂੰ ਗੀਤਾਂ ਵਾਂਗੂ ਨਾ ਸਮਝੋ ਕਿਤੇ ਇਹ ਰੱਬ ਦੀਆਂ ਗੱਲਾਂ ਪਰਮਾਤਮਾ ਦੇ ਨਿਯਮਾਂ ਦੀਆਂ ਗੱਲਾਂ ਕੁਦਰਤ ਕਿੱਦਾਂ ਕੰਮ ਕਰਦੀ ਹੈ ਇਹਦੀ ਗੱਲ ਹੈ ਇੱਕ ਦੋ ਚੀਜ਼ਾਂ ਦੀ ਗੱਲ ਹੈ ਭਾਈ ਇੱਕ ਕੁਦਰਤ ਦਾ ਸੁਭਾਅ ਰੱਬ ਦਾ ਸੁਭਾਅ ਕੁਦਰਤ ਕਿਵੇਂ ਕੰਮ ਕਰਦੀ ਹੈ ਇੱਕ ਬੰਦੇ ਦਾ ਸੁਭਾਅ ਇੱਕ ਇੱਕ ਕੁਦਰਤ ਦਾ ਸੁਭਾਅ ਇੱਕ ਬੰਦੇ ਦਾ ਸੁਭਾਅ ਇਹ ਦੋਨਾਂ ਤੇ ਕੰਮ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋਨਾਂ ਦੀ ਗੱਲ ਕੀਤੀ ਗਈ ਹੈ ਇਹਨੂੰ ਗੀਤ ਨਾ ਸਮਝੋ ਇਹ ਐਵੇਂ ਹੀ ਨਹੀਂ ਇਹਦੇ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਜੇ ਬੰਦਾ ਧਿਆਨ ਨਾਲ ਸੁਣੇ ਸਮਝ ਲਓ ਸੁਣੋ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਹਾਂਜੀ ਅਗਲੀ ਪੰਕਤੀ ਸੁਣ ਲਓ ਸਮਝ ਆ ਜਿਉਂ ਕਾਂਛੀ ਉਪਦੇਸ਼ ਹੋਏ ਮਾਨਸ ਮਰਤੀ ਬਾ ਜਿਵੇਂ ਕਹਿੰਦੇ ਕਾਂਛੀ ਦੇ ਵਿੱਚ ਮਰਨ ਵੇਲੇ ਬੰਦੇ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਨਾ ਉੱਥੇ ਮਰਨ ਵੇਲੇ ਉਪਦੇਸ਼ ਦਿੱਤਾ ਜਾਂਦਾ ਕਈ ਆਰੇ ਥੱਲੇ ਚਰਾ ਲੈਂਦੇ ਆਪਣੇ ਆਪ ਨੂੰ ਸਾਰਾ ਕੁਝ ਦਾਨ ਕਰਕੇ ਕਹਿੰਦੇ ਉੱਥੇ ਮਰਦੇ ਮਰਤੀ ਵਾਰ ਉਪਦੇਸ਼ ਦਿੱਤਾ ਜਾਂਦਾ ਹੈ ਇਹ ਜਿਹੜੇ ਬਚਨ ਨੇ ਇਹ ਜਿਉਂਦੇ ਨੂੰ ਉਪਦੇਸ਼ ਦਿੰਦੇ ਨੇ ਉੱਥੇ ਮਰਦੀ ਵਾਰ ਜਿਵੇਂ ਉੱਥੇ ਮਰਦਿਆਂ ਨੂੰ ਸਿਖਾਉਂਦੇ ਐ ਇੱਥੇ ਜਿਉਂਦਿਆਂ ਨੂੰ ਸਿਖਾਇਆ ਜਾਂਦਾ ਆਖੋ ਸਤਨਾਮ ਉੱਥੇ ਗੱਲ ਕਰਦੇ ਆ ਮਰਨ ਤੋਂ ਬਾਅਦ ਆਹ ਮਿਲੂ ਸਾਡੇ ਗੱਲ ਕੀਤੀ ਜਾਂਦੀ ਹੈ ਜਿਉਂਦਿਆਂ ਜਿਉਂਦਿਆਂ ਕੀ ਮਿਲੂ ਇੱਥੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਇੱਥੇ ਜਿਉਂਦਿਆਂ ਦੀ ਗੱਲ ਹੈ ਅੱਜ ਦੀ ਗੱਲ ਹੈ ਪ੍ਰੈਜੈਂਟ ਦੀ ਗੱਲ ਹੈ ਬੰਦਾ ਅੱਜ ਦੁਖੀ ਹੈ ਤੁਸੀਂ ਮਰਨ ਤੋਂ ਬਾਅਦ ਦੀਆਂ ਗੱਲਾਂ ਕਰੀ ਜਾਂਦੇ ਹੋ ਮਰ ਕੇ ਕਿਹਨੇ ਵੇਖਿਆ ਅੱਜ ਦੀ ਗੱਲ ਕਰੋ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਕਿਹਨੇ ਵੇਖੀ ਆ ਮਰਨ ਤੋਂ ਬਾਅਦ ਮੁਕਤੀ ਆਜ ਮਲਾਵਾ ਸੇਖ ਫਰੀਦ ਟਾਕੇ ਮਕੁੰਜੜੀਆਂ ਮਨੋਹਮ ਚਿੰਦੜੀਆਂ ਅੱਜ ਦੀ ਗੱਲ ਕਰੋ ਪ੍ਰੈਜੈਂਟ ਦੀ ਗੱਲ ਕਰੋ ਹੁਣ ਦੀ ਗੱਲ ਕਰੋ ਮਰਨ ਦੀ ਗੱਲ ਨਾ ਕਰੋ ਮਰਨ ਤੋਂ ਬਾਅਦ ਦੀਆਂ ਗੱਲਾਂ ਪੁਜਾਰੀਆਂ ਦੇ ਲਾਰੇ ਲਾਸਟ ਪੰਕਤੀਆਂ ਸੁਣ ਲਈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਪੜੋ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੇ ਜੇ ਬੰਦਾ ਧਿਆਨ ਨਾਲ ਸੁਣੇਗਾ ਧਿਆਨ ਨਾਲ ਗਾਏਗਾ ਅਖੀਰ ਨੂੰ ਉਹਦੀ ਗਤੀ ਹੋ ਜੂ ਗਤੀ ਮਤਲਬ ਸਪੀਡ ਆ ਦਿਮਾਗ ਦੀ ਸਪੀਡ ਬਣ ਜੂ ਆ ਸਿਰ ਜਿਹਾ ਖੁੱਲ ਜੂ ਉਹਦਾ ਡੈਡ ਹੋਇਆ ਪਿਆ ਡਰਦਾ ਹੈ ਘਬਰਾਉਂਦਾ ਹੈ ਕਹਿੰਦੇ ਦਿਮਾਗ ਬ੍ਰੇਨ ਮਾਈਂਡ ਡਿਵੈਲਪ ਹੋ ਜਾਏਗਾ ਉਹਦਾ ਗਤੀ ਹੋ ਜਾਏਗੀ ਉਹਦੀ ਜਿਹੜਾ ਚਿੱਤ ਲਾ ਕੇ ਸੁਣੇਗਾ ਤੇ ਚਿੱਤ ਲਾ ਕੇ ਗਾਏਗਾ ਸੋ ਇਹਦੇ ਨਾਲ ਸਾਡਾ ਭਲਾ ਹੋਣਾ ਲੋੜ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕੋਈ ਸ਼ੱਕ ਨਹੀਂ ਕਿ ਬੰਦਾ ਸਮਝ ਸਕਦਾ ਹੈ ਪਰ ਸਮਝ ਉਹ ਸਕਦਾ ਹੈ ਜਿਹੜਾ ਆਪ ਸਮਝਣਾ ਚਾਹੁੰਦਾ ਹੈ ਮੈਂ ਬਹੁਤ ਵਾਰੀ ਗੱਲ ਕਰ ਚੁੱਕਿਆ ਪਿੱਛੇ ਵੀ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਜੇ ਮੈਂ ਅੱਜ ਇਸ ਗੱਲ ਦਾ ਕ੍ਰੈਡਿਟ ਲਵਾਂ ਵੀ ਇੱਥੇ ਕਿੰਨਿਆਂ ਨੇ 144 ਸੁਣੋ ਜੇ ਮੈਂ ਇਹ ਕ੍ਰੈਡਿਟ ਖਾਣਾ ਚਾਹਾਂ ਵੀ 144 ਬੰਦਿਆਂ ਨੂੰ ਅੱਜ ਮੈਂ ਗਿਆਨ ਦੇ ਕੇ ਅੰਮ੍ਰਿਤ ਛਕਾਇਆ ਫਿਰ ਮੈਨੂੰ ਜ਼ਿੰਮੇਵਾਰੀ ਵੀ ਚੱਕਣੀ ਪਊ ਵੀ ਬਾਕੀ ਦਾ 10,000 ਐਵੇਂ ਹੀ ਰਹਿ ਗਿਆ ਉਹਨਾਂ ਨੂੰ ਤੂੰ ਸੁਧਾਰ ਨਹੀਂ ਸਕਿਆ ਇਹਦੀ ਜ਼ਿੰਮੇਵਾਰੀ ਕੌਣ ਲਊ ਫਿਰ ਜੇ ਇਹਦਾ ਕ੍ਰੈਡਿਟ ਮੈਂ ਖਾਣਾ ਤਾਂ ਜ਼ਿੰਮੇਵਾਰੀ ਵੀ ਫਿਰ ਮੈਨੂੰ ਲੈਣੀ ਪਊ ਅਸਲ ਵਿੱਚ ਮੈਂ ਤੇ ਭਾਈ 10,000 ਨੂੰ ਸੁਣਾਇਆ ਸੀ ਪਰ ਮੰਨਿਆ ਇੰਨਿਆਂ ਕਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੇਰੀ ਮਿਹਨਤ ਨਹੀਂ ਕਿਹਦੀ ਮਿਹਨਤ ਹੈ ਮੰਨਣ ਵਾਲਿਆਂ ਦੀ ਆਪਣੀ ਮਿਹਨਤ ਹੈ ਇਹ ਮੰਨੀ ਉਹਨਾਂ ਨੇ ਆਪਣੇ ਮੇਰੀ ਸੁਣੀ ਤੇ ਮੁੜ ਕੇ ਆਪਣੇ ਮਨ ਨੂੰ ਵੀ ਸੁਣਾ ਲਈ ਬਾਕੀਆਂ ਦੀ ਸੁਣੀ ਤੇ ਸਾਰਿਆਂ ਨੇ ਮੇਰੀ ਪਰ ਮੰਨੀ ਨਹੀਂ ਗਿਆਨ ਦਿੱਤਾ ਨਹੀਂ ਜਾ ਸਕਦਾ ਲਿਆ ਜਾ ਸਕਦਾ ਜਿਹਨੇ ਗਿਆਨ ਲੈਣਾ ਹੈ ਉਹਨੇ ਕਿਤੋਂ ਵੀ ਲੈ ਲੈਣਾ ਸਮਝ ਲੈ ਲੈਣਾ ਉਹ ਤੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿੰਨਾ ਕੁ ਆਪਣੇ ਆਪ ਨਾਲ ਲੜ ਸਕਦੇ ਹਾਂ ਮੁਕਾਬਲਾ ਕਰ ਸਕਦੇ ਹਾਂ ਇਹ ਤੇ ਤੁਸੀਂ ਵੇਖਣਾ ਭਾਈ ਹੁਣ ਇੱਕ ਗੱਲ ਸੁਣੋ ਆਪਣੇ ਆਮ ਇਹ ਗੱਲ ਕਹੀ ਜਾਂਦੀ ਮਾਈ ਭਾਗੋ ਨੇ ਜਦੋਂ ਪਾਈਆਂ ਮਹਾਂ ਸਿੰਘ ਹੋਣਾ ਨੂੰ ਲਾਹਣਤਾਂ ਤੇ ਮਹਾਂ ਸਿੰਘ ਹੋਣੀ ਫਿਰ ਭੁੱਲ ਬਖਸ਼ਾਉਣ ਲਈ ਆ ਗਏ ਭੇਜਿਆ ਹੈ ਕਿ ਮਹਾਂ ਸਿੰਘ ਆਉਣਾ ਚਾਹੁੰਦਾ ਸੀ ਤਾਂ ਆਇਆ ਹੁਣ ਦੱਸੋ ਮਾਈ ਭਾਗੋ ਨੇ ਬਦਲਿਆ ਬਦਲਿਆ ਕਿ ਮਹਾਂ ਸਿੰਘ ਬਦਲਣਾ ਚਾਹੁੰਦਾ ਸੀ ਤਾਂ ਬਦਲਿਆ ਅਸਲ ਮਹਾਂ ਅਸਲ ਵਿੱਚ ਮਹਾਂ ਸਿੰਘ ਹੋਣੀ ਬਦਲਣਾ ਚਾਹੁੰਦੇ ਸੀ ਉਹ ਰੂਹਾਂ ਸੀ ਬੜੇ ਬੰਦੇ ਜਾਂਦੇ ਆ ਭਾਈ ਬੜੇ ਟੁੱਟਦੇ ਆ ਲਾਹਨਤਾਂ ਜੇ ਬਦਲਣਾ ਜਿਹੜਾ ਨਹੀਂ ਚਾਹੁੰਦਾ ਭਾਈ ਜੋ ਲਾਹਨਤਾਂ ਤੁਸੀਂ ਜਿੰਨੀਆਂ ਮਰਜ਼ੀ ਜਿਹੜਾ ਬੰਦਾ ਗਿਆਨ ਲੈਣਾ ਨਹੀਂ ਚਾਹੁੰਦਾ ਤੁਸੀਂ ਉਹਨੂੰ ਬਦਲ ਨਹੀਂ ਸਕਦੇ ਮਾਈ ਭਾਗੋ ਦੇ ਕਹਿਣ ਤੇ ਮਹਾਂ ਸਿੰਘ ਬਦਲ ਗਿਆ ਇੱਥੇ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ ਪਰ ਬਦਲਿਆ ਨਹੀਂ ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ ਹੈ ਬਦਲਿਆ ਨਹੀਂ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਦਾ ਪੁੱਤ ਹੈ ਪਰ ਬਦਲਿਆ ਨਹੀਂ ਦੱਸੋ ਭਲਾ ਵੀ ਮਾਈ ਭਾਗੋ ਨੇ ਕਿਹਾ ਮਹਾਂ ਸਿੰਘ ਬਦਲ ਗਿਆ ਤੇ ਗੰਗੂ ਨੂੰ ਮਾਂ ਗੁਜਰੀ ਨੇ ਕਿਹਾ ਨਹੀਂ ਸੀ ਵੀ ਗੰਗੂ ਨਾ ਕਰਵੇ ਸ਼ਿਕਾਇਤ ਜਾ ਕੇ ਦੱਸੋ ਪਿਆਰਿਓ ਇਹਨਾਂ ਚ ਇਹ ਵੀ ਤੇ ਜਵਾਬ ਦੇਣੇ ਪੈਣਗੇ ਫਿਰ ਗੰਗੂ ਬਦਲ ਗਿਆ ਸੀ ਜੇ ਮਾਂ ਗੁਜਰੀ ਦੇ ਕਹਿਣ ਤੇ ਗੰਗੂ ਨਹੀਂ ਬਦਲਿਆ ਤੂੰ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਕਿਸੇ ਨੂੰ ਬਦਲ ਦੇਗਾ ਇਹ ਤੇ ਜੇ ਬਦਲਣਾ ਚਾਹੂ ਗੰਗੂ ਤਾਂ ਬਦਲੂ ਆਖੋ ਸਤਨਾਮ ਤੇਰੇ ਕਹਿਣ ਨਾਲ ਕੁਛ ਨਹੀਂ ਹੁੰਦਾ ਬਦਲ ਨਾਲੇ ਤੇ ਗੱਲ ਨਿਬੜਦੀ ਹੈ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਧੇ ਇੱਕ ਨਾ ਲੱਗਈ ਜੋ ਬਾਂਸ ਵਜਾਈਐ ਫੂਕ ਜਿਹੜਾ ਗਿਆਨ ਲੈਣਾ ਨਹੀਂ ਚਾਹੁੰਦਾ ਤੁਸੀਂ ਉਹਨੂੰ ਨਹੀਂ ਦੇ ਸਕਦੇ ਉਹਦੇ ਬਦਲਣ ਵਾਲੇ ਤੇ ਡਿਪੈਂਡ ਕਰਦਾ ਜਿਹੜਾ ਬਦਲਣਾ ਚਾਹੁੰਦਾ ਹੋਇਆ ਉਹ ਬਦਲੂ ਹੁਣ ਗੱਲ ਜਿਹੜੀ ਕਰਦੇ ਆ ਕਿ ਭਾਈ ਮਹਾਂ ਸਿੰਘ ਹੋਣਾ ਨੇ ਬਦਾਵਾ ਲਿਖਿਆ ਹਾਲਾਂਕਿ ਕਈ ਇਤਿਹਾਸਕਾਰ ਤੇ ਇਹ ਵੀ ਮੰਨਦੇ ਐ ਵੀ ਇਹਨਾਂ ਦਿਨਾਂ 'ਚ ਜੰਗ ਨਹੀਂ ਹੋਇਆ ਜੰਗ ਗਰਮੀਆਂ ਦੇ ਵਿੱਚ ਹੋਇਆ ਬਹੁਤ ਇਤਿਹਾਸਕਾਰ ਇਹ ਵੀ ਮੰਨਦੇ ਆ ਕਿਉਂਕਿ ਪਿਆਸ ਲੱਗੀ ਪਿਆਸ ਜ਼ਿਆਦਾ ਗਰਮੀ 'ਚ ਲੱਗਦੀ ਹੈ ਫੌਜਾਂ ਨੂੰ ਪਿਆਸ ਲੱਗੀ ਖਦਰਾਣੇ ਚੌਧਰੀ ਦੀ ਢਾਬ ਤੇ ਪਰ ਚਲੋ ਆਪਾਂ ਇਤਿਹਾਸ ਜਿੱਦਾਂ ਹੈ ਫਿਲਹਾਲ ਅਜੇ ਤਾਂ ਇੰਨੀ ਵੀ ਗੱਲ ਕਰਨੀ ਚਾਹੁੰਦਾ ਸੀ ਮੈਂ ਵੀ ਮਹਾਂ ਸਿੰਘ ਹੋਣਾ ਨੇ ਬਦਾਵਾ ਲਿਖਿਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਬੰਦਾ ਕਈ ਵਾਰੀ ਨਾ ਜੀ ਹਾਲਾਤਾਂ ਦਾ ਜਾਂ ਪਤਾ ਨਹੀਂ ਮਨ ਜਿਹੜਾ ਨਾ ਕਬੂ ਜੀੜਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ ਅਪ ਡਾਊਨ ਹੁੰਦਾ ਰਹਿੰਦਾ ਕਈ ਵਾਰੀ ਬੰਦਾ ਕਿਵੇਂ ਹੋ ਜਾਂਦਾ ਕਈ ਵਾਰੀ ਕਿਵੇਂ ਸੋਚਦਾ ਹੋ ਸਕਦਾ ਏਦਾਂ ਦੇ ਹਾਲਾਤ ਬਣੇ ਉਹਨਾਂ ਹਾਲਾਤਾਂ ਵਿੱਚ ਜਾ ਕੇ ਮਹਾਂ ਸਿੰਘ ਹੋਣਾ ਨੇ ਲਿਖ ਵੀ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਮਹਾਰਾਜ ਕਹਿੰਦੇ ਜੇ ਜਾਣਾ ਲਿਖ ਕੇ ਦੇ ਦਿਓ ਲਿਖਤਾ ਪਰ ਹੋ ਸਕਦਾ ਲਿਖਣ ਵੇਲੇ ਹੀ ਪਛਤਾਵਾ ਸ਼ੁਰੂ ਹੋ ਗਿਆ ਹੋਵੇ ਏਦਾਂ ਦੇ ਬੰਦੇ ਵੇਖੇ ਆ ਜੀ ਵੀ ਕਦੇ ਸ਼ਰਾਬ ਨਹੀਂ ਪੀਤੀ ਪਰ ਜਿੱਦੇ ਕਿਤੇ ਕਹਿ ਕਹਾਏ ਤੇ ਪਰ ਆਪਣਾ ਵੀ ਮਾੜਾ ਜਿਹਾ ਚੱਲ ਵੇਖੀਏ ਤੇ ਸਹੀ ਜਿੱਦੇ ਪੀ ਲਈ ਉਦੋਂ ਹੀ ਪਛਤਾਵਾ ਹੁੰਦਾ ਵੀ ਯਾਰ ਇਹ ਗਲਤੀ ਕਰ ਕਿਵੇਂ ਲਈ ਉਦੋਂ ਹੀ ਆਪ ਹੀ ਪਛਤਾਵਾ ਹੋ ਜਾਂਦਾ ਕਈਆਂ ਨੂੰ ਕਈ ਬੰਦਿਆਂ ਨੇ ਗਲਤ ਕੰਮ ਕੀਤਾ ਨਹੀਂ ਘਰ ਵਾਲੀ ਨਾਲ ਕਦੇ ਧੋਖਾ ਨਹੀਂ ਘਰ ਵਾਲੀ ਨੂੰ ਦਿੱਤਾ ਘਰ ਵਾਲੇ ਨੇ ਕਦੇ ਘਰ ਵਾਲੀ ਨੂੰ ਧੋਖਾ ਨਹੀਂ ਦਿੱਤਾ ਘਰ ਵਾਲੀ ਨੇ ਘਰ ਵਾਲੇ ਨੂੰ ਵੀ ਨਹੀਂ ਦਿੱਤਾ ਪਰ ਕਈ ਵਾਰੀ ਬੰਦਾ ਨਾ ਕਈ ਵਾਰੀ ਇਹੋ ਜਿਹਾ ਸਮਾਂ ਜ਼ਿੰਦਗੀ ਚ ਆ ਜਾਂਦਾ ਹੈ ਕਿ ਮਾੜੀ ਮੋਟੀ ਗਲਤੀ ਕਰ ਲੈਂਦਾ ਹੈ ਸੁਣੋ ਜਾਂ ਗਲਤੀ ਕਰ ਲੈਂਦਾ ਹੈ ਜਾਂ ਗਲਤੀ ਕਰ ਲੈਂਦੀ ਹੈ ਪਰ ਕਈ ਉਸੇ ਵੇਲੇ ਉਸੇ ਦਿਨ ਉਸੇ ਟਾਈਮ ਤੋਂ ਪਛਤਾਵਾ ਸ਼ੁਰੂ ਕਰ ਲੈਂਦੇ ਨੇ ਵੀ ਮੇਰੇ ਤੋਂ ਆਪਣੇ ਆਪ ਹੀ ਪਛਤਾਵਾ ਹੋਣ ਲੱਗ ਜਾਂਦਾ ਵੀ ਮੇਰੇ ਤੋਂ ਆ ਗਲਤੀ ਮੈਂ ਦੱਸਾਂ ਕਦੋਂ ਇਹਨੂੰ ਵੀ ਮੇਰੇ ਤੋਂ ਗਲਤੀ ਹੋਈ ਹੋਈ ਮੇਰੇ ਤੋਂ ਜ਼ਿੰਦਗੀ 'ਚ ਭੁੱਲ ਹੋਈ ਹੈ ਉਹ ਮੌਕਾ ਲੱਭਦੇ ਰਹੇ ਮੈਂ ਦੱਸਾਂ ਕਦੋਂ ਆਪ ਹੀ ਪਛਤਾਵਾ ਕਰਦੇ ਆ ਉਹ ਮਹਾਂ ਸਿੰਘ ਹੋਣੀ ਟੁੱਟੇ ਜ਼ਰੂਰ ਹੈ ਪਰ ਅੰਦਰੋਂ ਨਹੀਂ ਟੁੱਟੇ ਬਾਹਰੋਂ ਤੇ ਆ ਗਏ ਪਰ ਮੁੜ ਕੇ ਜੀ ਨਹੀਂ ਲੱਗਦਾ ਘਰੇ ਆ ਕੇ ਫਿਰ ਜੀ ਨਹੀਂ ਲੱਗਦਾ ਫਿਰ ਹੁਣ ਕਰੀਏ ਕੀ ਫੜ ਗੁਰੂ ਜੀ ਦੇ ਪਾਵੇ ਨੂੰ ਪਹਿਲਾਂ ਪੜ੍ਹਦੇ ਹੁੰਦੇ ਸੀ ਹੁਣ ਤੇ ਮੈਂ ਧਾਰਨਾ ਵੀ ਭੁੱਲ ਗਿਆ ਕਈ ਕਿਉਂਕਿ ਹੁਣ ਗੱਲ ਹੋਰ ਤਰ੍ਹਾਂ ਦੀ ਲੱਗ ਗਏ ਕਰਨ ਪਹਿਲਾਂ ਧਾਰਨਾ ਬਹੁਤ ਪੜ੍ਹਦਾ ਸੀ ਹੁਣ ਤੇ ਮੇਰੇ ਦਿਮਾਗ ਚੋਂ ਨਿਕਲ ਗਈਆਂ ਵੀ ਫੜ ਗੁਰੂ ਜੀ ਦੇ ਪਾਵੇ ਨੂੰ ਰੱਤ ਨਾਲ ਧੋ ਦਿਆਂਗੇ ਹੱਥੀ ਲਿਖੇ ਹੋਏ ਵਦਾਵੇ ਵੀ ਜਿਹੜਾ ਲਿਖ ਕੇ ਆਏ ਆ ਉਹ ਧੋ ਦਿਆਂਗੇ ਗਏ ਜ਼ਰੂਰ ਹੈ ਪਰ ਪਛਤਾਵੇ ਨੇ ਅੰਦਰੋਂ ਖਹਿੜਾ ਛੱਡਿਆ ਨਹੀਂ ਅੰਦਰ ਪਛਤਾਵਾ ਰਿਹਾ ਵੀ ਗਲਤੀ ਹੋਈ ਭੁੱਲ ਹੋਈ ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਤੋਂ ਜਿੰਦ ਵਾਰਨ ਵਾਸਤੇ ਫਿਰ ਸਲਾਹ ਬਣਾ ਕੇ ਸਾਰੇ ਜਣੇ ਫਿਰ ਖਦਰਾਣੇ ਚੌਧਰੀ ਦੀ ਢਾਬ ਤੇ ਚਲੇ ਗਏ ਗੁਰੂ ਸਾਹਿਬ ਉੱਚੀ ਟਿੱਬੀ ਉੱਤੇ ਨੇ ਇਹਨਾਂ ਨੇ ਆਉਣ ਵਾਲੀਆਂ ਫੌਜਾਂ ਨੂੰ ਰਾਹ 'ਚ ਹੀ ਰੋਕ ਲਿਆ ਇਹਨਾਂ ਦੇ ਕੋਲ ਜਿੰਨੇ ਕੱਪੜੇ ਸਾਰੇ ਝਾੜੀਆਂ ਤੇ ਪਾ ਦਿੱਤੇ ਦੂਰੋਂ ਐਂ ਲੱਗੇ ਵੀ ਗੁਰੂ ਦਾ ਡੇਰਾ ਉਹ ਹੈ ਫੌਜਾਂ ਇੱਕ ਥਾਂ ਤੇ ਇਕੱਠੀਆਂ ਹੋਣਗੀਆਂ ਆਪਾਂ 40-50 ਸਿੰਘ ਜਿੰਨੇ ਆਪਾਂ ਇਕੱਠੇ ਹੋ ਕੇ ਤੇ ਆਪਾਂ ਮੁਕਾਬਲਾ ਕਰਾਂਗੇ ਫਿਰ ਅੱਗੇ ਹੋ ਕੇ ਸਾਰੇ ਲੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਫੌਜਾਂ ਪਿਆਸੀਆਂ ਸੀ ਕਹਿੰਦੇ ਵਾਪਸ ਮੁੜ ਗਈਆਂ ਫੌਜਾਂ ਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਫੌਜਾਂ ਨੂੰ ਵਾਪਸ ਮੋੜਤਾ ਇਹ ਇਤਿਹਾਸ ਹੈ ਫਿਰ ਗੁਰੂ ਸਾਹਿਬ ਕਹਿੰਦੇ ਉੱਚੀ ਗੜੀ ਵਾਹਿਗੁਰੂ ਉੱਚੇ ਟਿੱਬੇ ਤੇ ਖੜੇ ਵੇਖਦੇ ਰਹੇ ਫਿਰ ਕਲਗੀਆਂ ਵਾਲੇ ਆਏ ਆਏ ਉਸ ਥਾਂ ਕਲਗੀਆਂ ਵਾਲੇ ਜਿੱਥੇ ਪਏ ਸੀ ਸਿੰਘ ਸੂਰਮੇ ਥੱਲੇ ਆਏ ਮੈਦਾਨ ਵਿੱਚ ਆਏ ਕੱਲੇ ਕੱਲੇ ਸਿੰਘ ਨੂੰ ਵੇਖਿਆ ਆ ਮੇਰਾ 5000 ਪੰਜ ਕਦਮਾਂ 10 ਕਦਮਾਂ ਅੱਗੇ ਅੱਗੇ ਹੋ ਕੇ ਸ਼ਹੀਦ ਹੋਇਆ ਮੇਰਾ 10000 ਆਹ ਗੱਲ ਚੇਤਾ ਰੱਖਿਓ 10000 ਨੂੰ 10000 ਕਹਿਣ ਦੀ ਹਿੰਮਤ ਰੱਖਿਓ 5000 ਨੂੰ 5000 ਕਿਉਂ 20000 ਨੂੰ 20000 ਕਿਉਂ ਨਕੰਮਿਆਂ ਨੂੰ ਨਕੰਮੇ ਕਹਿਣਾ ਸਿੱਖੋ ਕੰਮਦਿਆਂ ਨੂੰ ਕੰਮਦੇ ਕਹਿਣਾ ਸਿੱਖੋ ਕੱਲ ਆਪਾਂ ਗੱਲ ਕੀਤੀ ਸੀ ਨਾ ਵੀ ਚੰਗੇ ਬਣਨ ਦਾ ਬੜਾ ਭੈੜਾ ਰੋਗ ਹੈ ਇਹ ਰੋਗ ਹੈ ਜੇ ਸਹੀ ਤਰੀਕੇ ਸਿਰ ਸਮਝੋ ਚੰਗੇ ਬਣਨਾ ਹੈ ਪਰ ਚੰਗਿਆਂ ਲਈ ਚੰਗੇ ਬਣਨਾ ਇਹ ਨਹੀਂ ਵੀ ਮਾੜਿਆਂ ਲਈ ਸਾਰੀ ਮੈਨੂੰ ਚੰਗਾ ਕਹਿਣ ਕੋਈ ਵੀ ਮੈਨੂੰ ਮਾੜਾ ਨਾ ਕਵੇ ਐ ਨਹੀਂ ਆ ਜਿਹੜਾ 5000 10000 20000 ਇਹ ਜ਼ਰੂਰੀ ਹੈ ਜਿਹੜਾ 20000 ਹੈ ਉਹਨੂੰ ਹੀ 20000 ਕਹਿਣਾ ਚੱਕ ਕੇ 5000 ਨੂੰ 20000 ਨਾ ਕਹਿ ਦੀ ਕਿਤੇ ਤੇਰੀ ਜ਼ਿੰਦਗੀ 'ਚ ਜਿੰਨੇ ਯੋਗ ਹੈ ਨਾ ਜਿਹੜਾ ਉਹਨੂੰ ਉਹਨੇ ਥਾਂ ਤੇ ਰੱਖ ਬੜੀ ਵੱਡੀ ਮਿਸਟੇਕ ਕਰਦੇ ਆ ਜਦੋਂ ਅਸੀਂ ਗਧੇ ਘੋੜੇ 'ਚ ਫਰਕ ਨਹੀਂ ਸਮਝਦੇ ਜਦੋਂ ਅਸੀਂ ਗਧੇ ਘੋੜੇ 'ਚ ਫਰਕ ਨਹੀਂ ਸਮਝਦੇ ਫਿਰ ਇਹ ਘੋੜੇ ਤੁਸੀਂ ਗਧੇ ਦੀ ਇੱਜ਼ਤ ਨਹੀਂ ਕਰਦੇ ਘੋੜੇ ਦੀ ਬੇਇੱਜ਼ਤੀ ਕਰਦੇ ਹੋ ਘੋੜਾ ਕਹਿੰਦਾ ਯਾਰ ਇਹਦੇ ਲਈ ਗਧਾ ਵੀ ਘੋੜਾ ਹੀ ਹੈ ਘੋੜਾ ਵੀ ਘੋੜਾ ਹੀ ਹੈ ਇਹਦੇ 'ਚ ਘੋੜੇ ਦੀ ਬੇਇੱਜ਼ਤੀ ਹੈ ਹਮੇਸ਼ਾ ਜਿਹੜਾ ਸਹੀ ਆ ਉਹਨੂੰ ਸਹੀ ਦੋ ਪੁੱਤ ਨੇ ਇੱਕ ਤੇਰੇ ਮਗਰ ਮਗਰ ਫਿਰਦਾ ਤੇਰੀ ਸੇਵਾ ਕਰਦਾ ਤੇਰੀ ਕੇਅਰ ਕਰਦਾ ਤੇਰੀ ਇੱਜ਼ਤ ਕਰਦਾ ਇੱਕ ਤੈਨੂੰ ਜੁੱਤੀ ਤੇ ਨਹੀਂ ਜਾਣਦਾ ਤੈਨੂੰ ਕਹਿਣਾ ਪਏਗਾ ਵੀ ਆਹ ਨਲਾਇਕ ਹੈ ਆਹ ਲਾਇਕ ਹੈ ਆਹ ਨਕੰਮਾ ਹੈ ਨਕੰਮਾ ਨਕੰਮਾ ਦਿਸੇ ਉਹਨੂੰ ਕਹਿ ਇਹਦੇ ਬਰਾਬਰ ਆ ਤਾਂ ਤੇਰੀ ਕਦਰ ਇੰਨੀ ਕਰੂੰ ਨਹੀਂ ਤੇ ਇੰਨੀ ਰਹੂੰ ਤੇਰੀ ਇੰਨੇ ਮੇਰੀ ਕੀਤੀ ਹੈ ਇਹਦੀ ਇੰਨੀ ਕਦਰ ਕਰੂੰਗਾ ਜਿਹੜਾ ਜਿੰਨੇ ਯੋਗ ਹੈ ਉਹਨੂੰ ਉਹਨਾਂ ਥਾਂ ਦੇਣਾ ਸਿੱਖੋ ਜਿਹੜਾ ਜਿੰਨੇ ਯੋਗ ਹੈ ਉਹਨੂੰ ਕਹਿਣਾ ਸਿੱਖੋ ਇਮਾਨਦਾਰ ਨੂੰ ਇਮਾਨਦਾਰ ਕਹਿਣਾ ਸਿੱਖੋ ਬੇਈਮਾਨ ਨੂੰ ਬੇਈਮਾਨ ਕਹਿਣਾ ਸਿੱਖੋ ਹਿੰਮਤ ਪਾਲੋ ਇਹ ਨਹੀਂ ਵੀ ਸਾਰੇ ਹੀ ਇਮਾਨਦਾਰ ਹੁਣ ਮੰਨ ਲਓ ਹੁੰਦਾ ਕੀ ਹੈ ਸਾਡੇ ਹੁਣ ਮੰਨ ਲਓ ਕਿਸੇ ਬੰਦੇ ਨੂੰ ਮਿਲਾਉਣਾ ਤੁਸੀਂ ਆਪਣੇ ਤੇ ਆਮ ਹੀ ਹੈ ਵਿਆਹ ਕੌਣ ਹੈ ਵਾਹ ਜੀ ਸਾਰੇ ਹੀ ਵਾਹ ਜੀ ਗੁਰਮੁਖ ਰੂਹਾਂ ਨੇ ਸਾਰੀਆਂ ਲੈ ਸਾਰਿਆਂ ਨੂੰ ਗੁਰਮੁਖ ਰੂਹਾਂ ਬਣਾ ਦਿੱਤਾ ਤੈ ਜਿਹੜਾ ਗੁਰਮੁਖ ਹੈ ਉਹਨੂੰ ਗੁਰਮੁਖ ਕਹੇ ਇਹ ਧਿਆਨ ਚ ਰੱਖੋ ਹਿੰਮਤ ਰੱਖੋ ਜਦੋਂ ਗੁਰੂ ਸਾਹਿਬ ਕਹਿੰਦੇ 5000 ਆ ਮੇਰਾ 10000 ਆ ਮੇਰਾ 20000 ਇਹ ਹਿੰਮਤ ਹੈ ਆ ਚਾਹੀਦਾ ਇਕੱਲੇ ਇਕੱਲੇ ਦਾ ਪਤਾ ਹੋਣਾ ਚਾਹੀਦਾ ਵੀ ਕਿੱਥੇ ਤੱਕ ਗਿਆ ਹੈ ਕਹਿੰਦੇ ਮਹਾ ਸਿੰਘ ਸਹਿਕਦਾ ਸੀ ਅਜੇ ਤੇ ਮਹਾ ਸਿੰਘ ਨੂੰ ਗੁਰੂ ਸਾਹਿਬ ਨੇ ਗੋਦ ਚ ਲੈ ਲਿਆ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਗੋਦ ਚ ਲੈ ਲਿਆ ਤੇ ਕਹਿੰਦੇ ਗੁਰੂ ਸਾਹਿਬ ਦੀ ਤੇ ਮਹਾ ਸਿੰਘ ਦੀ ਆਪਸ ਵਿੱਚ ਗੱਲਬਾਤ ਹੋਈ ਜਿਸ ਘੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਜੋ ਤੂਨੇ ਉਸਕੇ ਸਾਥ ਕੀ ਉਸ ਗੁਫਤਾਰ ਕੇ ਸਦਕੇ ਜਿਹੜੀ ਤੁਹਾਡੀ ਆਪਸ ਵਿੱਚ ਵਾਰਤਾਲਾਪ ਹੋਈ ਗੁਫਤਗੂ ਹੋਈ ਮੈਂ ਉਹਦੇ ਤੋਂ ਸਦਕੇ ਜਾਵਾਂ ਕਵੀ ਕਹਿੰਦਾ ਹੈ ਵੀ ਮੈਂ ਸਦਕੇ ਜਾਵਾਂ ਜਿਹੜੀ ਤੁਹਾਡੀ ਆਪਸ ਚ ਗੱਲਬਾਤ ਹੋਈ ਹੈ ਮਹਾ ਸਿੰਘ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਕਹਿੰਦੇ ਗੱਲਬਾਤ ਕੀ ਹੋਈ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉਸ ਵੇਲੇ ਨੇਤਰਾਂ ਚ ਜਲ ਵਹਿ ਤੁਰਿਆ ਐ ਅੱਖਾਂ ਚੋਂ ਪਾਣੀ ਪਿਆਰ ਤੇ ਪੁੱਤਾਂ ਦੇ ਸ਼ਹੀਦ ਹੋਣ ਤੇ ਅੱਖ ਚੋਂ ਪਾਣੀ ਨਹੀਂ ਆਇਆ ਮਹਾ ਸਿੰਘ ਵਾਰੀ ਅੱਖਾਂ ਚੋਂ ਪਾਣੀ ਆ ਗਿਆ ਦੋਵੇਂ ਜੰਗਾਂ ਵੇਖੋ ਚਮਕੌਰ ਦੀ ਗੜੀ ਚ ਅੱਖ ਚ ਪਾਣੀ ਨਹੀਂ ਮੁਕਤਸਰ ਪਾਣੀ ਅੱਜ ਅੱਖ ਚੋਂ ਪਾਣੀ ਆ ਗਿਆ ਕਹਿੰਦੇ ਆ ਗਏ ਵਾਪਸ ਕਹਿੰਦੇ ਸੱਚੇ ਪਾਤਸ਼ਾਹ ਬਖਸ਼ ਦਿਓ ਹੱਥ ਜੋੜ ਕੇ ਕਹਿੰਦੇ ਬਖਸ਼ ਦਿਓ ਨਾਲੇ ਜਿੰਦ ਲੇਖੇ ਲਈ ਫਿਰਦੇ ਐ ਫੱਟ ਲੱਗੇ ਪਏ ਐ ਘੜੀ ਦੋ ਘੜੀ ਦਾ ਪ੍ਰਾਹੁਣਾ ਉਹਨੂੰ ਪਤਾ ਵੀ ਚੱਲੇ ਆ ਬਸ ਸਾਹ ਗਏ ਕੇ ਗਏ ਜਿੰਦ ਗਈ ਕੇ ਗਈ ਮਰਦਾ ਮਰਦਾ ਵੀ ਮਹਾ ਸਿੰਘ ਕਹਿ ਰਿਹਾ ਬਖਸ਼ ਦਿਓ ਜੀ ਮਾਫ ਕਰ ਦਿਓ ਗਲਤੀਆਂ ਮਾਫ ਕਰ ਭੁੱਲਾਂ ਮਾਫ ਜਿਸ ਗੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਜੋ ਤੂਨੇ ਉਸਕੇ ਸਾਥ ਕੀ ਉਸ ਗੁਫਤਾਰ ਕੇ ਸਦਕੇ ਕਹਿੰਦਾ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਕਹਿੰਦਾ ਮੈਨੂੰ ਬਖਸ਼ ਦੇ ਜੇ ਤੇ ਤੁਸੀਂ ਕਹਿ ਦੋ ਵੀ ਜਾ ਤੈਨੂੰ ਬਖਸ਼ਤਾ ਫਿਰ ਤੁਹਾਡੀ ਕਿਰਪਾ ਇਹ ਤੁਸੀਂ ਮੈਨੂੰ ਬਖਸ਼ਤਾ ਤੇ ਜੇ ਤੂੰ ਮੈਨੂੰ ਐਂ ਕਹਿ ਦੇ ਵੀ ਜਾ ਓਏ ਮਹਾ ਸਿੰਘਾ ਮੈਂ ਨਹੀਂ ਤੈਨੂੰ ਬਖਸ਼ਦਾ ਸੱਚੇ ਪਾਤਸ਼ਾਹ ਮੈਂ ਫਿਰ ਵੀ ਤੇਰੇ ਤੋਂ ਕੁਰਬਾਨ ਹੀ ਆ ਕਿਉਂ ਕਿਉਂਕਿ ਤੇਰੇ ਵਰਗਾ ਦੂਜਾ ਨਹੀਂ ਜਿਹਦੇ ਕੋਲ ਜਾ ਬੈਠਾਂਗੇ ਅਸੀਂ ਸ੍ਰੀ ਅਕਾਲ ਕਲਗੀਆਂ ਵਾਲਿਆ ਤੇਰੀ ਹਾਂ ਤੋਂ ਵੀ ਸਦਕੇ ਤੇਰੀ ਨਾ ਤੋਂ ਵੀ ਸਦਕੇ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਤੇਰੇ ਇਕਰਾਰ ਕੇ ਸਦਕੇ ਤੇਰੇ ਇਨਕਾਰ ਕੇ ਸਦਕੇ ਤੇਰੀ ਹਾਂ ਤੋਂ ਕੁਰਬਾਨ ਤੇਰੀ ਨਾ ਤੋਂ ਵੀ ਕੁਰਬਾਨ ਰਾਂਗਾ ਤੇਰਾ ਜੇ ਤੂੰ ਐਂ ਕਹਿ ਦੇ ਜਾਵੇ ਤੈਨੂੰ ਨਹੀਂ ਬਖਸ਼ਣਾ ਮੈਂ ਫਿਰ ਵੀ ਤੇਰੇ ਤੋਂ ਸਦਕੇ ਮੈਂ ਤੇਰਾ ਹੀ ਬਚਣਾ ਚਾਹੁੰਦਾ ਮੈਂ ਤੇਰੀ ਨਾਂ ਤੋਂ ਵੀ ਕੁਰਬਾਨ ਐ ਥੋੜਾ ਵੀ ਤੇਰਾ ਦਰ ਛੱਡ ਕੇ ਹੋਰ ਕਿਸੇ ਕੰਨੀ ਮੂੰਹ ਕਰ ਲਾਂਗੇ ਨਾ ਤੁਹਾਡੇ ਰਾਂਗੇ ਬਣ ਕੇ ਤੁਹਾਡੇ ਰਾਂਗੇ ਸੱਚੇ ਪਾਤਸ਼ਾਹ ਗਲਤੀ ਹੋ ਜਾਂਦੀ ਹੈ ਬੰਦਾ ਹੀ ਗਲਤੀਆਂ ਕਰਦਾ ਹੋਈ ਸੀ ਅੱਜ ਬਖਸ਼ ਦੇ ਤੇ ਗੁਰੂ ਸਾਹਿਬ ਨੇ ਬਖਸ਼ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਹਾ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਵਧਾਵੇ ਵਾਲਾ ਕਾਗਜ਼ ਕਮਰ ਕੱਸੇ ਚੋਂ ਕੱਢਿਆ ਕਹਿੰਦੇ ਮੈਂ ਸਾਂਭ ਸਾਂਭ ਕੇ ਰੱਖਿਆ ਮੈਨੂੰ ਪਤਾ ਸੀ ਇੱਕ ਦਿਨ ਆਉਂਗੇ ਜ਼ਰੂਰ ਟੁੱਟੀ ਗੰਢ ਲੈ ਕਲਗੀਆਂ ਵਾਲਿਆ ਲਿਖਿਆ ਵਧਾਵਾ ਪਾੜ ਭੁੱਲ ਜਿਹੜੀ ਹੈ ਸੱਚੇ ਪਾਤਸ਼ਾਹ ਸਾਡੀ ਤੁਸੀਂ ਮਾਫ਼ ਕਰ ਦਿਓ ਬਖਸ਼ ਦਿਓ ਲਓ ਇੱਕ ਵਾਰ ਆ ਜਾਂਦੇ ਵਾਰੀ ਟੁੱਟੀ ਕਢਾਈਏ ਆਪਾਂ ਵੀ ਬੇਨਤੀ ਮਾਰ ਗੰਢ ਲਓ ਜੋੜੋ ਸਾਨੂੰ ਵੀ ਅਸੀਂ ਵੀ ਟੁੱਟੇ ਰੁਲਦੇ ਫਿਰਦੇ ਅਕਲ ਤੋਂ ਖਾਲੀ ਸਮਝ ਤੋਂ ਹੀਣੇ ਆ ਬਸ ਕਿਰਪਾ ਕਰਕੇ 4 ਵਜ ਗਏ ਪਿਆਰਿਓ 2 ਮਿੰਟ ਰਹਿੰਦੇ ਆ ਅਰਦਾਸ ਤੋਂ ਪਹਿਲਾਂ ਨਹੀਂ ਜਾਣਾ ਹੁਕਮਨਾਮੇ ਸੁਣ ਕੇ ਹੀ ਚੱਲਾਂਗੇ ਹੁਣ ਜਾਂਦੇ ਵਾਰੀ ਹੁਕਮਨਾਮੇ ਗੁਰੂ ਜੀ ਦੇ ਸੁਣ ਕੇ ਫਿਰ ਆਪਾਂ ਘਰੋ ਘਰੀ ਚੱਲਾ ਪਾਉਂਦੇ ਆ ਬਸ 2-3 ਮਿੰਟ ਆਨੰਦ ਸਾਹਿਬ ਪੜ੍ਹਦੇ ਆ ਲਓ ਆ ਇੱਕ ਲਾਈਨ ਇੱਕ ਵਾਰੀ ਗਾ ਲਈਏ ਟੁੱਟੀ ਗੰਢ ਲੈ ਕਲਗੀਆਂ ਵਾਲਿਓ ਲਿਖਿਆ ਵਧਾਵਾ ਪਾੜ ਦੇ ਗੰਢ ਦੇ ਕਲਗੀਆਂ ਵਾਲਿਓ ਲਿਖਿਆ ਵਧਾਵਾ ਪਾਲ ਦੇ ਗੱਲ ਦੇ ਕਲਗੀਆਂ ਵਾਲਿਆ ਲਿਖਿਆ ਵਧਾਵਾ ਪਾਲ ਦੇ ਗੁੱਟੀ ਗੱਲ ਦੇ ਕਲਗੀਆਂ ਵਾਲਿਆ ਲਿਖਿਆ ਵਧਾਵਾ ਪਾਲ ਗੱਡ ਦੇ ਕਲਗੀਆਂ ਵਾਲਿਆ ਲਿਖਿਆ ਬਖਸ਼ਿਆ ਜਾ ਸਕਦਾ ਹੈ ਜੀ ਜਿਹੜਾ ਆਪਣੇ ਆਪ ਨੂੰ ਬੋਲੋ ਜੀ ਬਖਸ਼ਾਉਣਾ ਚਾਹੁੰਦਾ ਹੈ ਸੁਣਾ ਉਹਨੂੰ ਹੀ ਸਕਦੇ ਹਾਂ ਜਿਹੜਾ ਸੁਣਨਾ ਬਦਲ ਉਹਨੂੰ ਹੀ ਸਕਦੇ ਹਾਂ ਜਿਹੜਾ ਬਦਲਣਾ ਬਸ ਇਹ ਪੱਕੀ ਗੱਲ ਬੱਲੇ ਤੇ ਫਿਰ ਇਹ ਬਦਲਣ ਲਈ ਮਿਹਨਤ ਕਿਹਨੂੰ ਕਰਨੀ ਪਊ ਸਾਨੂੰ ਆਪਣੇ ਆਪ ਨੂੰ ਗੱਲ ਕਿਹਦੀ ਚੱਲਦੀ ਹੈ ਆਪਣੇ ਆਪ ਦੀ ਇਹਦੇ ਲਈ ਤੈਨੂੰ ਖੜਨਾ ਪੈਣਾ ਆ ਕੇ ਸਾਹਮਣੇ ਆਪ ਆਉਣਾ ਪੈਣਾ ਮਤੀ ਦਾਸ ਹੋਣੀ ਆਪ ਆ ਰਹੇ ਥੱਲੇ ਗਏ ਭਾਈ ਤਾਰੂ ਸਿੰਘ ਵਰਗੇ ਆਪ ਗਏ ਹੈ ਸਾਹਿਬਜ਼ਾਦੇ ਨੀਆਂ ਬੰਨੀ ਆਪ ਗਏ ਆ ਉਹ ਤੇ ਕਹਿੰਦੇ ਛੱਡ ਦਿੰਦੇ ਆ ਪਰ ਕਹਿੰਦੇ ਨਾ ਨੀਆਂ ਕੰਨੀ ਜਾਣ ਦਾ ਫੈਸਲਾ ਕਿੰਨਾ ਦਾ ਸਾਹਿਬਜ਼ਾਦਿਆਂ ਦਾ ਆਪਣਾ ਹੈ ਕਹਿੰਦੇ ਆਪਸ਼ਨ ਸੀ ਨਾ ਉੱਥੇ ਚੂਜ਼ ਕਰੋ ਦੋਨਾਂ ਚੋਂ ਦੱਸੋ ਕੀ ਕਰਦੇ ਹੋ ਵੀ ਇੱਧਰ ਕਿ ਇੱਧਰ ਆ ਨੀਆਂ ਚ ਕੇ ਆ ਮੌਜਾਂ ਬਹੁਤ ਪਈਆਂ ਇਧਰਲੇ ਪਾਸੇ ਪਦਾਰਥ ਬਹੁਤ ਪਏ ਆ ਸਹੂਲਤਾਂ ਬਹੁਤ ਮਿਲਣਗੀਆਂ ਬੇਗਮਾਂ ਦੇ ਡੋਲੇ ਦੇਵਾਂਗੇ ਆ ਦੇਵਾਂਗੇ ਆ ਜਾਇਦਾਦਾਂ ਬਥੇਰੀਆਂ ਪਰ ਨੀਆਂ ਵੱਲ ਜਾਣ ਦਾ ਫੈਸਲਾ ਕਿੰਨਾ ਦਾ ਸੀ ਸਾਹਿਬਜ਼ਾਦਾ ਤੇਰੀ ਮਰਜ਼ੀ ਚੱਲਣੀ ਹੈ ਜਿੱਧਰ ਮਰਜ਼ੀ ਚੱਲ ਚਾਹੇ ਉੱਧਰ ਖੜ ਜਾ ਚਾਹੇ ਗਦਾਰਾਂ ਕੰਨੀ ਖੜ ਜਾ ਚਾਹੇ ਵਫਾਦਾਰਾਂ ਕੰਨੀ ਖੜ ਜਾ ਮਰਜ਼ੀ ਤੇਰੀ ਜਿੱਧਰ ਮਰਜ਼ੀ ਖੜ ਜਾਓ ਭਾਈ ਸਾਡੀ ਮਰਜ਼ੀ ਚੱਲਣੀ ਹੈ ਤੇਰੇ ਤੇ ਕਿਸੇ ਦਾ ਜ਼ੋਰ ਨਹੀਂ ਕਿਸੇ ਦਾ ਤੇਰੇ ਤੇ ਜ਼ੋਰ ਨਹੀਂ ਆਪਣਾ ਮਾਲਕ ਹੈ ਤੂੰ ਚਾਹੇ ਆਪਣੀ ਸਕੀ ਮਾਂ ਨੂੰ ਵੀ ਨਾ ਅੰਦਰ ਥਾਂ ਦੇ ਇੱਥੇ ਨਾ ਦੇ ਮਾਂ ਵਿਚਾਰੀ ਕੀ ਕਰ ਲੂ ਜਿਹੜੇ ਨਹੀਂ ਦਿੰਦੇ ਥਾਂ ਕੀ ਕਰ ਲੂ ਢਿੱਡ ਚੋਂ ਜੰਮਿਆ ਪਰ ਅੰਦਰ ਜਗ੍ਹਾ ਨਹੀਂ ਦਿੰਦਾ ਕਹਿੰਦਾ ਤੂੰ ਨਹੀਂ ਮੇਰੀ ਮਾਂ ਮੈਂ ਨਹੀਂ ਤੈਨੂੰ ਮੰਨਦਾ ਤੂੰ ਮੇਰੀ ਕਦਰ ਨਹੀਂ ਕਰਦੀ ਪਿਓ ਨੂੰ ਨਹੀਂ ਜਗ੍ਹਾ ਦਿੰਦਾ ਕੀ ਕਰੇ ਪਿਓ ਫਿਰ ਜੰਮਿਆ ਜਿਨ੍ਹਾਂ ਨੇ ਉਹ ਵੀ ਕੁਛ ਨਹੀਂ ਕਰ ਸਕਦੇ ਇਹ ਤੇ ਮਰਜ਼ੀ ਤਾਂ ਹੀ ਤੇ ਕਹਿੰਦਾ ਨਾ ਵੀ ਰੱਬ ਨੇ ਬੰਦੇ ਨੂੰ ਆਜ਼ਾਦ ਰੱਖਿਆ ਸਿੱਧਾ ਸੰਬੰਧ ਆਪਣੇ ਨਾਲ ਹੈ ਉਹਦੇ ਨਾਲ ਆਜ਼ਾਦ ਛੱਡਿਆ ਉਹਨੇ ਪੈਦਾ ਕਰਕੇ ਆਪਣਾ ਵੀ ਵਿੱਚ ਰੋਲ ਨਹੀਂ ਰੱਖਿਆ ਉਹ ਕਹਿੰਦੇ ਤੇਰੀ ਮਰਜ਼ੀ ਚੱਲੋ ਜਿਹੜਾ ਬੰਦਾ ਰੱਬ ਨੇ ਆਜ਼ਾਦ ਕੀਤਾ ਹੈ ਉਹਨੂੰ ਅੱਜ ਕੱਲ੍ਹ ਦੇ ਆ ਪਖੰਡੀ ਗੁਲਾਮ ਬਣਾਉਣ ਨੂੰ ਫਿਰਦੇ ਆ ਖੁਸਾ ਆਜ਼ਾਦ ਹੈ ਬੰਦਾ ਸੁਭਾਅ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ ਜਿੱਧਰ ਤੂੰ ਮਰ ਇਹਨੂੰ ਇਹਨੂੰ ਬੰਨਣ ਨੂੰ ਫਿਰਦੇ ਆ ਇਹਦਾ ਦਿਮਾਗ ਖੁੱਲ੍ਹਾ ਇਹਨੂੰ ਖੁੱਲਣ ਦਿਓ ਆਜ਼ਾਦ ਹੈ ਇਹਨੂੰ ਬੰਨੋ ਨਾ ਭਾਈ ਬੰਨੋਗੇ ਕੀ ਬੰਨਿਆ ਜਾ ਹੀ ਨਹੀਂ ਸਕਦਾ ਆਓ ਗੁਰੂ ਸਾਹਿਬ ਮਿਹਰ ਕਰਨ ਸੰਗਤ ਨੂੰ ਬੇਨਤੀ ਹੈ ਵੀ ਪਰਮੇਸ਼ਰ ਦੁਆਰ ਜਿੰਨਾ ਕੋ ਟਾਈਮ ਹੋਵੇ ਜ਼ਰੂਰ ਹਾਜ਼ਰੀ ਭਰਿਆ ਕਰੋ ਤੁਹਾਡਾ ਆਪਣਾ ਸਥਾਨ ਹੈ ਜਿੰਨੇ ਸਾਲ ਮੈਂ ਹਾਂ ਉਹਦਾ ਪ੍ਰਬੰਧ ਚਲਾਉਂਦਾ ਮੈਂ ਨਹੀਂ ਰਵਾਂਗਾ ਤਾਂ ਵੀ ਪ੍ਰਬੰਧ ਉਹ ਸੰਗਤ ਦਾ ਹੀ ਹੈ ਸੰਗਤ ਸਾਂਭਦੀ ਹੈ ਇੱਕ ਰਹਿਇਸ਼ ਦੇ ਕਮਰੇ ਚਾਰ ਦੋ ਦੋ ਤਿੰਨ ਕਮਰੇ ਮੇਰੇ ਕੋਲ ਹੈ ਜਿੰਨਾ ਚਿਰ ਜਿਉਂਦਾ ਉਨਾ ਚਿਰ ਮੇਰੇ ਕੋਲ ਹੈ ਮੁੜ ਕੇ ਉਹ ਵੀ ਸੰਗਤ ਦੇ ਹੀ ਹੈ ਬਾਕੀ ਭਾਈ ਜੋ ਹੈ ਉਹ ਸਾਰਾ ਕੁਝ ਤੁਸੀਂ ਰਜਿਸਟਰੀਆਂ ਚੈੱਕ ਕਰ ਲਓ ਪਟਿਆਲਾ ਸਾਡਾ ਆਪਣਾ ਹੀ ਹੈ ਮੈਂ ਇੱਕ ਵੀ ਚੀਜ਼ ਆਪਣੇ ਨਾਂ ਨਹੀਂ ਰੱਖੀ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਤੁਹਾਡਾ ਅਸਥਾਨ ਹੈ ਗੁਰੂ ਸਾਹਿਬ ਦਾ ਜਿੰਨਾ ਚਿਰ ਜਿਉਣਾ ਉਹਦਾ ਪ੍ਰਬੰਧਕ ਹਾਂ ਮੈਂ ਸਾਂਭਦਾ ਜ਼ਰੂਰ ਹਾਂ ਮੈਨੂੰ ਲੰਗਰ ਦਾ ਫਿਕਰ ਹੁੰਦਾ ਹੈ ਲਾਈਟਾਂ ਦਾ ਖਰਚਾ ਸਾਰਾ ਪ੍ਰਬੰਧ ਅਸੀਂ ਕਰਦੇ ਹਾਂ ਉਹ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਇਸ ਕਰਕੇ ਜਿੰਨਾ ਚਿਰ ਹਾਂ ਉਨਾ ਚਿਰ ਮੇਰੇ ਕੋਲ ਹੈ ਤੁਹਾਡਾ ਸਥਾਨ ਹੈ ਜਦੋਂ ਮਰਜ਼ੀ ਆਓ ਵਰਤੋ ਜਿੰਨਾ ਚਿਰ ਜਿਵੇਂ ਵੀ ਆਪ ਜੀ ਨੂੰ ਮੌਕਾ ਮਿਲੇ ਦਰਸ਼ਨ ਦਿਆ ਕਰੋ ਵੱਧ ਚੜ ਕੇ ਆਪਾਂ ਵੱਡੀ ਗੱਲ ਹੈ ਗੁਰਬਾਣੀ ਸੁਣੋ ਸਮਝੋ ਸਹਿਜ ਪਾਠ ਆਰੰਭ ਕਰਨ ਵਾਸਤੇ ਬੇਨਤੀ ਹੈ ਸਿੰਘੋ ਕੱਲ ਨੂੰ ਸੇਵਾਦਾਰ ਆਉਣਗੇ ਸਹਿਜ ਪਾਠ ਦੀ ਟੀਮ ਜਿਹੜੀ ਹੈ ਆਹ ਗੱਲ ਧਿਆਨ ਨਾਲ ਇੱਕ ਮਿੰਟ ਲਈ ਸੁਣ ਜਿਓ ਜਿਹੜੇ ਪੜ੍ਹੇ ਲਿਖੇ ਹੋ ਭਾਈ ਉਹ ਸਹਿਜ ਪਾਠ ਰੱਖੋ ਪੋਥੀਆਂ ਤੁਹਾਨੂੰ ਫ੍ਰੀ ਦੇ ਕੇ ਜਾਣਗੇ ਸਿੰਘ ਤੇ ਜਿਹੜੇ ਗੁਰਦੁਆਰੇ ਵਿੱਚ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸਿੰਘ ਸਭਾ ਗੁਰਦੁਆਰਾ ਥਾਣਾ ਰੋਡ ਭਾਦਸੋਂ ਇਸੇ ਗੁਰਦੁਆਰੇ ਦੇ ਵਿੱਚ ਕੱਲ੍ਹ ਨੂੰ ਸਹਿਜ ਪਾਠ ਆਰੰਭ ਹੋਣਗੇ ਐਤਵਾਰ ਕਰਕੇ ਕੱਲ੍ਹ ਨੂੰ ਛੁੱਟੀ ਹੈ ਤੇ ਮੇਰੀਆਂ ਭੈਣਾਂ ਜਿੰਨੀਆਂ ਪੜ੍ਹੀਆਂ ਲਿਖੀਆਂ ਨੇ ਜਿੰਨੇ ਤੁਹਾਡੇ 'ਚ ਬਾਣੀ ਪੰਜਾਬੀ ਪੜ੍ਹ ਲੈਂਦੇ ਹੈ ਉਹ ਡਰੋ ਨਾ ਸਾਡੇ ਡਰਾਇਆ ਬਹੁਤ ਹੈ ਕਹਿੰਦੇ ਨੇੜੇ ਨਾ ਜਾਈ ਪਾਪ ਲੱਗ ਜੂ ਗਲਤ ਪੜ੍ਹ ਦੇਗਾ ਪਾਪ ਲੱਗ ਜੂ ਭਾਈ ਜਿਹੜੇ ਅੱਜ ਠੀਕ ਪੜ੍ਹਦੇ ਹੈ ਕਦੇ ਨਾ ਕਦੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਉਹ ਗਲਤ ਪੜ੍ਹਦੇ ਸੀ ਬੰਦਾ ਗਲਤ ਪੜ੍ਹ ਕੇ ਹੀ ਹੌਲੀ ਹੌਲੀ ਸ਼ੁੱਧ ਪਾਠ ਕਰਦਾ ਹੈ ਇੱਥੇ ਕਈ ਇੱਕ ਸਾਲ ਵਿੱਚ 20-20 ਸਹਿਜ ਪਾਠ ਕਰ ਦਿੰਦੇ ਹੈ ਸਹਿਜ ਪਾਠ ਕਰੋ ਕੋਈ ਜ਼ਰੂਰੀ ਨਹੀਂ 20 ਕਰਨੇ ਨੇ 1 ਕਰੋ ਸਾਲ ਦਾ 5-7 ਅੰਗ ਰੋਜ਼ ਪੜਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਇੱਕ ਭਾਵੇਂ ਤੁਸੀਂ 5-7 ਅੰਗ ਮਹੀਨੇ ਦੇ ਰੋਜ਼ 5 ਪੜ੍ਹ ਲਿਆ ਕਰੋ 5 ਕੁ ਪੜ੍ਹੀ ਚੱਲੋ ਤਾਂ ਵੀ ਸਾਲ 'ਚ ਤੁਸੀਂ ਭੋਗ ਪਾ ਲੈਣਾ 5 ਅੰਗ 7 ਅੰਗ ਰੋਜ਼ ਪੜ੍ਹ ਲਿਆ ਕਰੋ ਇਹ ਕਿਰਪਾ ਕਰਕੇ ਸਹਿਜ ਪਾਠ ਆਪੋ ਆਪਣੇ ਘਰੋਂ ਭਰੀ ਰੱਖੋ ਬਾਣੀ ਪੜ੍ਹੋਗੇ ਗਿਆਨ ਆਏਗਾ ਅਕਲ ਆਏਗੀ ਵੱਧ ਚੜ ਕੇ ਸਹਿਜ ਪਾਠ ਕਰੋ ਭੈਣਾਂ ਨੂੰ ਜਿੰਨੀਆਂ ਪੰਜਾਬੀ ਪੜ੍ਹੀਆਂ ਜਿੰਨੇ ਵੀਰ ਹੋ ਡਰੋ ਨਾ ਘਬਰਾਓ ਨਾ 6 ਮਹੀਨਿਆਂ 'ਚ ਭੋਗ ਪਾ ਲਿਆ ਫਿਰ ਆਰੰਭ ਕਰ ਲਿਆ ਫਿਰ ਭੋਗ ਪਾ ਲਿਆ ਫਿਰ ਆਰੰਭ ਕਰ ਲਿਆ ਕਰੋ ਆਪ ਪਾਠ ਚੱਲਣ ਦਿਓ ਆਪ ਪਾਠ ਚੱਲਣ ਦਿਓ ਲੜੀਆਂ ਵਾਲੇ ਬਾਬਿਆਂ ਦੇ ਦਿਮਾਗ ਸੈੱਟ ਹੋਣ ਮਾੜੇ ਮੋਟੇ ਅਗਲਾ ਕਹਿੰਦਾ ਪੈਸੇ ਜਮ੍ਹਾਂ ਕਰਾਓ ਭਾਈ ਤੁਹਾਡਾ ਪਾਠ ਕਰਨਾ ਤੁਸੀਂ ਕਿਉਂ ਕਹਿੰਦੇ ਅਸੀਂ ਤੇ 2 ਕਰ ਲਏ ਜੀ ਇੱਕ ਸਾਲ 'ਚ ਐਂ ਕਿਹਾ ਕਰੋ ਅੱਗੋਂ ਜਵਾਬ ਠੋਕ ਕੇ ਦਿਆ ਕਰੋ ਵੀ ਤੇ ਸਾਲ 'ਚ 2 ਕਰ ਲਏ ਤੇ 10,000 ਰੁਪਈਆ ਅਸੀਂ ਕਿਸੇ ਗਰੀਬ ਦੀ ਲੜਕੀ ਦੇ ਵਿਆਹ 'ਚ ਹਿੱਸਾ ਪਾਤਾ ਆਖੋ ਸਤਨਾਮ ਸ੍ਰੀ ਵਾਹ ਪੈ ਗਿਆ ਹਿੱਸਾ ਸਾਡਾ ਇਹ ਠੱਗੀ ਜਾਲ ਪੂਰੇ ਦਾ ਪੂਰਾ ਪਾਠ ਕਿਤੇ ਚੱਲਦਾ ਅਸੀਂ ਕਿਤੇ ਬੈਠੇ ਹਾਂ ਸਿੰਘੋ ਦੱਸੋ ਤੁਹਾਡੇ ਥਾਂ ਤੇ ਕੋਈ ਰੋਟੀ ਖਾ ਸਕਦਾ ਤੁਸੀਂ ਪੈਸੇ ਦਿਓ ਤੁਸੀਂ ਰੋਟੀ ਨਾ ਖਾਓ ਰੋਟੀ ਕੋਈ ਹੋਰ ਖਾ ਜੇ ਪੈਸੇ ਦੇ ਕੇ ਰੋਟੀ ਤੁਹਾਡੇ ਥਾਂ ਤੇ ਖਾ ਸਕਦਾ ਕੋਈ ਬੋਲੋ ਪਿਆਰਿਓ ਤੁਹਾਡੇ ਥਾਂ ਤੇ ਪੈਸੇ ਲੈ ਕੇ ਕੋਈ ਸੌ ਸਕਦਾ ਹੈ ਬੋਲੋ ਪਿਆਰਿਓ ਫਿਰ ਤੁਹਾਡੇ ਥਾਂ ਤੇ ਕੋਈ ਪਾਠ ਕਿਵੇਂ ਕਰ ਸਕਦਾ ਤੁਸੀਂ ਧਰਮ ਵਾਲੇ ਪਾਸੇ ਧੰਦਾ ਕਿਵੇਂ ਬਣਾ ਲਿਆ ਅਸੀਂ ਕਹਿੰਦੇ ਹਾਂ ਅਸੀਂ ਤੇ 5,000 ਜਮ੍ਹਾਂ ਕਰਾਇਆ ਪਾਠੀ ਪਾਠ ਕਰਨਗੇ ਫਲ ਸਾਨੂੰ ਸਿੱਧਾ ਹੀ ਮਿਲ ਜੂ ਆਖੋ ਸਤਨਾਮ ਸ੍ਰੀ ਵਾਹ ਪਾਠੀ ਪਾਠ ਕਰਨਗੇ ਫਲ ਤੈਨੂੰ ਕਿਵੇਂ ਮਿਲ ਜੂ 5,000 ਦੇ ਕੇ ਫਿਰ 5,000 ਤੇ ਰੋਟੀ ਰਖਾਉਣ ਵਾਸਤੇ ਵੀ ਕੋਈ ਬੰਦਾ ਰੱਖ ਲੈ 5,000 ਦੇ ਦੇ ਕੋਈ 100 ਵੀ ਤੇਰੇ ਥਾਂ ਤੇ ਜਾਵੇ ਤੇਰੇ ਨਿਆਣੇ ਦੇ ਥਾਂ ਤੇ ਵੀ ਰੱਖ ਲੈ 15-20,000 ਰੁਪਈਆ ਦੇ ਦੇ ਤੇ ਪੇਪਰ ਵੀ ਕੋਈ ਹੋਰ ਹੀ ਦੇ ਆਇਆ ਕਰੂ ਏਦਾਂ ਨਹੀਂ ਕੰਮ ਚੱਲਦਾ ਭਾਈ ਆਪ ਪੜਾਂਗੇ ਅਕਲ ਤਾਂ ਆਉਣੀ ਹੈ ਦਿਮਾਗ ਤਾਂ ਖੁੱਲਣਾ ਹੈ ਲੋਕਾਂ ਤੇ ਨਾ ਛੱਡੋ ਬਾਣੀ ਦੇ ਲੜ ਆਪ ਲੱਗੋ ਵਿਚੋਲੇ ਕੱਢ ਦਿਓ ਜਿੰਨੇ ਵਿੱਚ ਤੁਰੇ ਫਿਰਦੇ ਹੈ ਆਪਣੇ ਪੁਰਾਣਿਆਂ ਦਾ ਤੇ ਸਮਾਂ ਲੰਘ ਗਿਆ ਜਿੱਦਾਂ ਦਾ ਲੰਘ ਗਿਆ ਆਉਣ ਵਾਲੇ ਬੱਚਿਆਂ ਨੂੰ ਕਹੋ ਨਵੀਂ ਪੀੜ੍ਹੀ ਨੂੰ ਵੀ ਬੱਚਿਓ ਸਹਿਜ ਪਾਠ ਕਰਿਆ ਕਰੋ ਆ ਨਿੱਕੇ ਨਿੱਕੇ ਨਿਆਣਿਆਂ ਨੂੰ ਕਹੋ ਬੇਟਾ ਪਾਠ ਕਰੋ ਪੜ੍ਹਾਇਆ ਤੁਹਾਨੂੰ 10 ਪੜ੍ਹੇ ਹੋ ਪਲੱਸ 2 ਕੀਤੀ ਹੈ ਪੰਜਾਬੀ ਪੜ੍ਹ ਲੈਂਦੇ ਹੋ ਪੜ੍ਹੋ ਤੁਸੀਂ ਪੜ੍ਹਾਇਆ ਕਰੋ ਬੱਚਿਆਂ ਨੂੰ ਬਾਣੀ ਬਾਣੀ ਦੇ ਲੜ ਲਾਓ ਆਪ ਸਮਝੋ ਸਾਰੇ ਸੋ ਭਾਦਸੋਂ ਵਾਲਿਆਂ ਦਾ ਧੰਨਵਾਦ ਹੈ ਇਹਨਾਂ ਨੂੰ ਕਈ ਡਰਾਉਂਦੇ ਵੀ ਸੀ ਕਹਿੰਦੇ ਸੀ ਕਾਲੀਆਂ ਝੰਡੀਆਂ ਲੈ ਕੇ ਆਉਣਾ ਅਸੀਂ ਦੀਵਾਨ ਲੱਗਣ ਨਹੀਂ ਦੇਣੇ ਇਹਨਾਂ ਨੂੰ ਐਵੇਂ ਕਹਿੰਦੇ ਸੀ ਵੀ ਅਸੀਂ ਪ੍ਰੋਗਰਾਮ ਹੋਣ ਨਹੀਂ ਦੇਣੇ ਇਦਾਂ ਦੇ ਵੀ ਹੈ ਵਿੱਚ ਉਹ ਪੁੱਠੀ ਮੱਤ ਵਾਲੇ ਹੈ ਭਾਦਸੋਂ ਵਿੱਚ ਜਿਹੜੇ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਸੀ ਉਹ ਬਾਬਿਆਂ ਦੇ ਚੇਲੇ ਖਾਸ ਹੋਣਗੇ ਖਾਸ ਨੇੜੇ ਹੋਣਗੇ ਬਾਬਿਆਂ ਦੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਸੀ ਵੀ ਦੀਵਾਨ ਲੱਗਣ ਨਹੀਂ ਦੇਣੇ ਹੋ ਸਕਦਾ ਬਹੁਤ ਕਲੋਜ਼ ਹੋਣ ਤਾਂ ਹੀ ਧਮਕੀਆਂ ਦਿੰਦੇ ਸੀ ਇਹ ਪ੍ਰੋਗਰਾਮ ਹੋਣ ਨਹੀਂ ਦੇਣਾ 3 ਦੀਵਾਨ ਲੱਗੇ ਆ ਤੁਸੀਂ ਦੱਸੋ ਕਿ ਗੁਰਮਤ ਤੋਂ ਬਾਹਰ ਗੱਲ ਮੈਂ ਕਿਹੜੀ ਕੀਤੀ ਹੈ ਐਤਵਾਰ ਹੈ ਕੱਲ ਨੂੰ ਤੁਹਾਡੇ ਚੋਂ ਜਿੰਨੇ ਮਰਜ਼ੀ ਸਿੰਘ ਇਕੱਠੇ ਹੋ ਕੇ ਆਓ ਮੈਨੂੰ ਦੱਸਿਓ ਮੇਰੀ ਤਿੰਨ ਦਿਨਾਂ ਵਿੱਚ ਬੋਲੀ ਹੋਈ ਗੱਲ ਗਲਤ ਕਿਹੜੀ ਹੈ ਲੈ ਕੇ ਆਓ ਸੋ ਇਹ ਨਹੀਂ ਸੁਣੀਆਂ ਸੁਣਾਈਆਂ ਗੱਲਾਂ ਕੱਟ ਵੱਟ ਕਰਕੇ ਕੀਤੀ ਨਹੀਂ ਤਿੰਨੇ ਦਿਨਾਂ ਦੇ ਪ੍ਰੋਗਰਾਮ ਜਿਹੜੇ ਤੁਸੀਂ ਇੱਥੇ ਸੁਣੇ ਹੈ ਮੈਨੂੰ ਗਲਤੀ ਕੱਢੋ ਵੀ ਆਹ ਗੱਲ ਹੈ ਜਿਹੜੀ ਗੁਰਮਤ ਤੋਂ ਬਾਹਰ ਹੈ ਉਲਟ ਹਾਂ ਜੇ ਮੈਂ ਭੁੱਲ ਕਰ ਗਿਆ ਹੋਇਆ ਸਹੀ ਹੋਈ ਤੁਹਾਡੀ ਗੱਲ ਮੈਂ ਹੱਥ ਜੋੜ ਕੇ ਮਾਫੀ ਮੰਗੂ ਵੀ ਮੇਰੇ ਧਿਆਨ ਵਿੱਚ ਨਹੀਂ ਸੀ ਮੇਰੇ ਤੋਂ ਗਲਤੀ ਅਣਜਾਣੇ 'ਚ ਹੋਈ ਹੈ ਪਰ ਜਿਹੜੀਆਂ ਗੱਲਾਂ ਸਹੀ ਨੇ ਉਹ ਮੰਨੋ ਸਮਝੋ ਵੀ ਯਾਰ ਗੱਲ ਸਹੀ ਹੈ ਤੇ ਕਈ ਬੰਦੇ ਫਿਰ ਇਦਾਂ ਦੇ ਹੈ ਮੈਨੂੰ ਮਿਲਦੇ ਵੀ ਹੈ ਕਹਿੰਦੇ ਗੱਲਾਂ ਤੇ ਸਾਰੀਆਂ ਸਹੀ ਨੇ ਫਿਰ ਮੈਂ ਕਿਹਾ ਫਿਰ ਸਭ ਕੁਝ ਠੀਕ ਹੈ ਫਿਰ ਗੱਲ ਕੀ ਹੈ ਨਹੀਂ ਬਿਲਕੁਲ ਹੀ ਠੀਕ ਹੈ ਮੈਂ ਕਿਹਾ ਫਿਰ ਪ੍ਰੋਬਲਮ ਕਾਹਦੀ ਹੈ ਬਸ ਸਾਡੇ ਬਾਬਾ ਜੀ ਐਂ ਕਹਿੰਦੇ ਸੀ ਹੁਣ ਅਸੀਂ ਛੱਡ ਨਹੀਂ ਸਕਦੇ ਬਸ ਆਹ ਪੱਕਾ ਹੋਰ ਕੁਛ ਵੀ ਸਾਡੇ ਅੱਜ ਤੱਕ ਐਂ ਚੱਲਦਾ ਆਇਆ ਅਸੀਂ ਕਿਵੇਂ ਛੱਡ ਦਈਏ ਗੱਲਾਂ ਤੇ ਸਾਰੀਆਂ ਠੀਕ ਇਹਦੇ ਲਈ ਹਿੰਮਤ ਕਰੋ ਹਿੰਮਤ ਕਰੋ ਖੰਨਿਓ ਤਿੱਖੀ ਵਾਲੋ ਨਿੱਕੀ ਏ ਤਮਾਰਗ ਜਾਣਾ ਗੱਜ ਕੇ ਪੜੋ ਆਨੰਦ ਸਾਹਿਬ ਸਾਰੀਆਂ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ ਅਗਲੇ ਸਾਲ ਵਾਸਤੇ ਸਿੰਘ ਕਹਿੰਦੇ ਐ ਵੀ ਪ੍ਰੋਗਰਾਮ ਜਿਹੜਾ ਹੈ ਹਾਂਜੀ ਇੱਕ ਗੱਲ ਸੁਣਿਓ ਜਰਾ ਪਿਆਰਿਓ ਧਿਆਨ ਨਾਲ ਇੱਥੇ ਨਜ਼ਦੀਕ ਪਿੰਡ ਦਿੱਤੂਪੁਰ ਜੱਟਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੂਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਇਨਸਾਨ ਸਿੱਖੀ ਰਵਾਇਤਾਂ ਵਿੱਚ ਰਹਿ ਕੇ ਵਿਆਹ ਕਰਨਾ ਚਾਹੁੰਦਾ ਹੈ ਗੁਰਮਤ ਮਰਿਆਦਾ ਅਨੁਸਾਰ ਧੀ ਦਾ ਜਾਂ ਪੁੱਤ ਦਾ ਉੱਥੇ ਫ੍ਰੀ ਸੇਵਾ ਵਿੱਚ ਵਿਆਹ ਕਰ ਸਕਦਾ ਹੈ ਉੱਥੇ ਪੈਲਸਾਂ ਵਾਲੀਆਂ ਸਾਰੀਆਂ ਸਹੂਲਤਾਂ ਹੈ ਵੱਡਾ ਹਾਲ ਪਾਰਕ ਪਾਰਕਿੰਗ ਵਗੈਰਾ ਸਭ ਕੁਝ ਹੈ ਉਹ ਕਹਿੰਦੇ ਫ੍ਰੀ ਕਰ ਸਕਦਾ ਕੋਈ ਪੈਸਾ ਨਹੀਂ ਸਹੂਲਤ ਦਿੱਤੀ ਹੈ ਉਹਨਾਂ ਨੇ ਉਹ ਕਹਿੰਦੇ ਵੀ ਜੇ ਕੋਈ ਮਰਿਆਦਾ ਵਿੱਚ ਵਿਆਹ ਕਰਨਾ ਚਾਹੁੰਦਾ ਤਾਂ ਕਰ ਸਕਦਾ ਉਹ ਪੈਸਾ ਨਹੀਂ ਕੋਈ ਪੈਲਸਾਂ ਵਿੱਚ ਖਰਚਾ ਬਹੁਤ ਹੁੰਦਾ ਜੇ ਕੋਈ ਇਲਾਕੇ 'ਚ ਹੋਵੇ ਦਿੱਤੂਪੁਰ ਪਿੰਡ 'ਚ ਭਾਈ ਪਹੁੰਚ ਕਰਕੇ ਇਹਦਾ ਲਾਭ ਉਠਾ ਸਕਦਾ ਬੁੱਗਾ ਕਲਾਂ ਪਿੰਡ ਪੈਂਦਾ ਹੈ ਉਹ ਇੱਧਰ ਵਿੱਚ ਜਿਹਨੂੰ ਪੈ ਜਾਂਦਾ ਮਤਲਬ ਜੌੜੇ ਇੱਧਰ ਜਿਹਨੂੰ ਪੈਂਦਾ ਕਿਤੇ ਤੇ ਉੱਥੇ ਦੀਵਾਨ ਨੇ ਕਦੋਂ ਇੱਕ ਦੋ ਤਿੰਨ ਫਰਵਰੀ ਦੇ ਹੈ ਭਾਈ ਇੱਕ ਦੋ ਤਿੰਨ ਫਰਵਰੀ ਦੇ ਉੱਥੇ ਹੈ ਤੇ ਚਾਰ ਦਾ ਐਤਵਾਰ ਹੈ ਉਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੈ ਜਿੱਥੇ ਵੀ ਆਪ ਜੀ ਨੂੰ ਟਾਈਮ ਲੱਗਦਾ ਹੈ ਪਹੁੰਚ ਕੇ ਲਾਹਾ ਲਈਏ ਬਾਬਾ ਜੀ ਹਲੌਰਾਂ ਸਾਹਿਬ ਤੋਂ ਆਏ ਹੈ ਧੰਨਵਾਦ ਹੈ ਬਹੁਤ ਕਈ ਸਾਲਾਂ ਤੋਂ ਮੇਰੇ ਨਾਲ ਇਹਨਾਂ ਦਾ ਬਾਬਿਆਂ ਨਾਲ ਮੇਰੀ ਬਣਦੀ ਨਹੀਂ ਮੈਂ ਸਪਸ਼ਟ ਕਹਿ ਰਿਹਾ ਸਿੱਧੀ ਬਾਬਿਆਂ ਦਾ ਸਿਸਟਮ ਮੈਨੂੰ ਪਸੰਦ ਨਹੀਂ ਬਿਲਕੁਲ ਨਹੀਂ ਮੇਰੀ ਬਣਦੀ ਪਰ ਇਹਨਾਂ ਨਾਲ ਇਸ ਕਰਕੇ ਹੈ ਵੀ ਇਹ ਮੇਰੇ ਨਾਲ ਇਦਾਂ ਖੜੇ ਜਿਵੇਂ ਦੋ ਚਾਰ ਵਾਰੀ ਹਮਲਾ ਅਟੈਕ ਸਭ ਤੋਂ ਪਹਿਲਾਂ ਜੇ ਕੋਈ ਬੰਦਾ ਪਹੁੰਚਿਆ ਤਾਂ ਉਹ ਇਹ ਜਿੱਥੇ ਵੀ ਕਿਤੇ ਮੇਰੇ ਤੇ ਪ੍ਰੋਬਲਮ ਪਈ ਹੈ ਇੱਕ ਜਿਵੇਂ ਅੰਦਰੋਂ ਨਹੀਂ ਹੁੰਦਾ ਵੀ ਇੱਕ ਜਿੱਦਾਂ ਪ੍ਰੇਮ ਬਣ ਜਾਂਦਾ ਹੁੰਦਾ ਜਿੱਥੇ ਖੜੇ ਹਾਂ ਨਾ ਅਸੀਂ ਠੀਕ ਹੈ ਭਾਵੇਂ ਲੌਰਾ ਸਾਹਿਬ ਰਹਿੰਦੇ ਆ ਅਸਥਾਨ ਤੇ ਰਹਿੰਦੇ ਆ ਪਰ ਜਿੱਦਾਂ ਜਿੱਥੇ ਕਿਤੇ ਮੈਨੂੰ ਲੋੜ ਪਈ ਹੈ ਭਾਵੇਂ ਕਿਤੇ ਧਰਨੇ ਤੇ ਬਹਿ ਗਏ ਕਿਤੇ ਵੀ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਬਾਬਾ ਜੀ ਤੁਸੀਂ ਨਾ ਆਇਆ ਕਰੋ ਵੀ ਕਈ ਜਗ੍ਹਾ ਪੰਗਾ ਹੀ ਇਦਾਂ ਦਾ ਪੈ ਜਾਂਦਾ ਮੈਨੂੰ ਕਹਿੰਦੇ ਨਹੀਂ ਨਹੀਂ ਤੁਹਾਡੇ ਜਿਵੇਂ ਵੀ ਸਾਡਾ ਅਸੀਂ ਜਿਵੇਂ ਵੀ ਹਾਂ ਤੁਹਾਡੇ ਨਾਲ ਖੜੇ ਹਾਂ ਜਿੰਨੇ ਜੋਗੇ ਹਾਂ ਅਸੀਂ ਤੁਹਾਡੇ ਨਾਲ ਸੋ ਬਾਬਿਆਂ ਬੋਬਿਆਂ ਨਾਲ ਸਪਸ਼ਟ ਗੱਲ ਹੈ ਸਿੱਧੀ ਵੀ ਮੇਰੀ ਨਹੀਂ ਬਣਦੀ ਨਾ ਉਹਨਾਂ ਦੀ ਨਾ ਉਹ ਮੇਰੇ ਸਿਸਟਮ ਨੂੰ ਚੰਗਾ ਸਮਝਦੇ ਹੈ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਤੇ ਲੱਤ ਵੱਜਦੀ ਹੈ ਉਹਨਾਂ ਦਾ ਸਾਰਾ ਕੁਝ ਇਕਨੋਮੀ ਦੇ ਰਿਆਂ ਦੀ ਜਿਹੜੀ ਹੈ ਉਹ ਪਖੰਡ ਤੇ ਖੜੀ ਹੈ ਤੇ ਮੈਂ ਪਖੰਡ ਦੇ ਵਿਰੁੱਧ ਖੁੱਲ੍ਹ ਕੇ ਬੋਲਦਾ ਮੈਨੂੰ ਇਹਦੇ ਵਿੱਚ ਕੋਈ ਕਹਿਣ ਤੋਂ ਹਿਚਕ ਕੋਈ ਘਬਰਾਹਟ ਨਹੀਂ ਮੈਂ ਕਹਿਣੀ ਹੈ ਇਹ ਗੱਲ ਵੀ ਇਹ ਜਿਹੜਾ ਸਿਸਟਮ ਹੈ ਮੈਨੂੰ ਪਸੰਦ ਨਹੀਂ ਚਾਹੇ ਕੋਈ ਬਾਬਾ ਪਸੰਦ ਕਰੇ ਚਾਹੇ ਨਾ ਕਰੇ ਪਰ ਇਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਹੈ ਅੱਜ ਤੱਕ ਦਿੱਤਾ ਹੈ ਨਹੀਂ ਤੇ ਸਾਰੇ ਬਾਬੇ ਛੱਡ ਛੁੱਟ ਗਏ ਮੇਰੇ ਤੇ ਵੈਸੀ ਸਟੇਜ ਤੇ ਕੋਈ ਨਹੀਂ ਆ ਕੇ ਬਹਿੰਦਾ ਅਗਲਾ ਕਹਿੰਦਾ ਛੱਡ ਪਰੇ ਉੱਥੇ ਬੇਇੱਜ਼ਤੀ ਕਰਾਉਣੀ ਹੈ ਤੇ ਗੱਲ ਗੱਲ ਤੇ ਤਵਾ ਲਾਈ ਜਾਂਦੇ ਨੇ ਸਾਡੇ ਤੇ ਪਰ ਇਹ ਇਹਨਾਂ ਨੇ ਇਦਾਂ ਨਹੀਂ ਕਦੇ ਸੋਚਿਆ ਕਦੇ ਨਹੀਂ ਇਦਾਂ ਵੀ ਇਹ ਸਟੇਜ ਮੇਰੇ ਨਾਲ ਪ੍ਰੇਮ ਕਹਿੰਦੇ ਤੁਹਾਡੇ ਨਾਲ ਪ੍ਰੇਮ ਹੈ ਜਿੱਥੇ ਖੜਾਓਗੇ ਅੱਜ ਤੁਸੀਂ ਕਹਿ ਦਿਓ ਛੱਡ ਕੇ ਸਾਰਾ ਕੁਝ ਤੂੰ ਮੇਰੇ ਇੱਥੇ ਆ ਜਾ ਮੈਂ ਤਾਂ ਵੀ ਤਿਆਰ ਹਾਂ ਤਾਂ ਵੀ ਕੋਈ ਫਰਕ ਨਹੀਂ ਕਹਿੰਦੇ ਤੁਹਾਡੇ ਨਾਲ ਜਿਹੜਾ ਹੈ ਨਾ ਉਸ ਹਿਸਾਬ ਦਾ ਮੇਰਾ ਪ੍ਰੇਮ ਹੈ ਤੇ ਬਣਿਆ ਰਹੇ ਸੋ ਇਸ ਕਰਕੇ ਬਾਬਾ ਜੀ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਕੇ ਬੈਠਣ ਦਾ ਸਾਨੂੰ ਸਮਾਂ ਦਿੱਤਾ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਭਾਦਸੋਂ ਦੇ ਪ੍ਰਬੰਧਕ ਕੱਲ੍ਹ ਮੈਨੂੰ ਕਹਿੰਦੇ ਸੀ ਸਾਨੂੰ ਅਗਲੇ ਸਾਲ ਦੇ ਦੀਵਾਨ ਦਿਓ ਜਿਉਂਦੇ ਰਹੇ ਤੇ ਅਗਲੇ ਸਾਲ ਦਿਨ ਦੇ ਨਹੀਂ ਅਗਲੇ ਸਾਲ ਆਪਾਂ ਰਾਤ ਦੇ ਦੀਵਾਨ ਤਿੰਨ ਚਾਰ ਰੱਖਾਂਗੇ ਰਾਤ ਦੇ ਦੀਵਾਨ ਦਾ ਭਾਈ ਇਹ ਸੁੱਖ ਹੁੰਦਾ ਹੈ ਰਾਤ ਦੇ ਦੀਵਾਨ ਦਾ ਇਹ ਸੁੱਖ ਹੁੰਦਾ ਹੈ ਵੀ ਤੁਸੀਂ ਭਾਵੇਂ ਰਾਤ ਦੇ 11 ਵੀ ਵੱਜ ਜਾਣ ਕੋਈ ਫਰਕ ਨਹੀਂ ਪੈਂਦਾ ਹੁਣ ਦਿਨ ਦੇ ਦੀਵਾਨ ਵਿੱਚ ਸਮੇਂ ਵੱਲ ਵੀ ਜ਼ਰੂਰ ਧਿਆਨ ਰੱਖਣਾ ਪੈਂਦਾ ਆਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਪਿਆਰ ਨਾਲ ਪੜੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਤੂੰ ਮੰਗਾ ਤੁਹਾਰੀ ਤੇਰਾ ਮਨ ਜੀ ਵਸਾਇਆ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਸਾਰ ਹੰਦੀ ਪਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਆਪਣਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਪਰਦਾ ਤੇਰਾ ਸੰਗ ਚ ਹੈ ਦਿਸਦੇ ਹੈ ਸੋ ਪਾਵੇ ਸਦਾ ਸਿਮਨ ਸਲਾਹ ਤੇਰੀ ਨਾਮ ਮਨ ਬਸਾ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤਨਹੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਇਹਦਾ ਸਤ ਨਾਮ ਇਹ ਆਧਾਰ ਮੇਰਾ ਜਿਨ ਕੋ ਮਨ ਸਭ ਗਵਾਇਆ ਸ਼ਾਂਤ ਸੁਖ ਮਨਵਾਏ ਵਸਿਆ ਨਿਰੇਛਾ ਸਭ ਸੁਝਾਈਆਂ ਕੁਰਬਾਨ ਕੀਤਾ ਗੁਰ ਵੇਖੋ ਜਿਸ ਦੀਆਂ ਇਹ ਬੰਡਿਆ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਪੰਚ ਸ਼ਬਦ ਹਰਸ ਪਾਕੇ ਹਰਸ ਪਾਕੇ ਸ਼ਬਦ ਹਰਸ ਪਾਕੇ ਸ਼ਬਦ ਵਾਜੇ ਕਲਾ ਜੀ ਕਰ ਸਾਰੀਆ ਪੰਚ ਰੂਪ ਤੁਧ ਵਾਸੀ ਤੇ ਕਾਲ ਕੰਚ ਕੁਮਾਰਿਆ ਹਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਵੇ ਕਹੇ ਨਾਨਕ ਕੈ ਸੁਖ ਹੋਆ ਤੁਧ ਪਰਿਆਨ ਹਰ ਵਾਰ ਜੀ ਸੁਣੋ ਮਤ ਪਾਕੀ ਹੋ ਸਗਲ ਸਰੋਰਤ ਤੂਰੇ ਭਾਰ ਕੈ ਤਨ ਪਾਇਆ ਉਪਰੇ ਸਗਲ ਵਿਸੂਰੇ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸੰਸੇ ਪੂਰੇ ਗੁਰਦੇ ਜਾਣੀ ਗੁਰਦੇ ਪੁਨੀਤ ਕੈ ਤੇ ਪੁਲਿਤ ਸਤਿਗੁਰ ਰਹੇ ਅਪਰ ਪੂਰੇ ਬਿਨਵੰਤ ਨਾਨਕ ਕੋ ਚਰਨ ਲਾਗੇ ਵਾਜੇ ਅਨਹਰ ਪੂਰੇ ਅਮਰ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਾਤੇ ਜਿਸ ਰਾਤ ਦਾਈ ਗਾਇਆ ਖੇਡੈ ਸਗਲ ਜਗ ਵਾਜੇ ਅਨਹਦ ਧੂਰੇ ਅਨੰਦ ਸੁਣੋ ਵੱਡ ਭਾਗੀ ਹੋਈ ਸਗਲ ਮਨੋਰਥ ਪੂਰੇ ਸੁਣੀ ਸੱਚੀ ਬਾਣੀ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਅਪਰ ਪੂਰੇ ਮਨ ਗੁਰ ਚਰਨ ਲਾਗੇ ਵਾਜੇ ਅਮਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹੱਤ ਰਾਤ ਦਾਈ ਦਾਇਆ ਖੇਲੈ ਸਗਲ ਜਗ ਗਿਆਈਆਂ ਪੁਰਿਆਈਆਂ ਮਰਜ ਕਰਮ ਹਦੂ ਬੋਲੋ ਬੋਲੋ ਆਪੋ ਆਪਣੀ ਖੇਜੇ ਲੈ ਕੇ ਜਿਨੀ ਨਾਮ ਤੇ ਆਇਆ ਨੈਮ ਸਕਦਾ ਮਾਜ ਤੇ ਮੁਕਤੀ ਉਜਲੇ ਤੇਤੀ ਛੁੱਟੀਆਂ ਜਿਨੀ ਨਾਮ ਤੇ ਆਇਆ ਨੈਮ ਸਕਦਾ ਮਾਜ ਤੇ ਮੁਕਤੀ ਉਜਲੇ ਤੇਤੀ ਛੁੱਟੀਆਂ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਪ੍ਰੇਮ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ ਕਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂੜ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ

दिन रात नानक चाहोए हो सो कहो टल गुर सेविए एहनिस सहज सुभाए दर्शन परसे गुरु के जन्म मरण दुख जाए वाहिगुरु जी तनासरी महला पंजवा चतुर दिशा की नौ बल अपना सिरे ऊपर कर तारे ओ कृपा कटाख अवलोकन कीनो दास का दुख बेदारे ओ चतुर दिशा कीनो बल अपना सिरे ऊपर कर तारे ओ कृपा कटाख अवलोकन कीनो दास का दुख बेदारे ओ हर जन राखे गुर गोविंद कंठ लाए अब गुण सब मिटे दयाल पुरख बखसंद रहाओ जो मांगे है ठाकुर अपने ते सोई सोई देवे नानक दास मुख ते जो बोले इहां यूहां सच होवे जो मांगे है ठाकुर अपने ते सोई दास मुख ते जो बोले इहां यूहां सच होवे वाहिगुरु जी।